तेरे कवन कवन गुण कह कह गावा तू साहेब गुणी निधान तुमरी महिमा वर्णन न सकूं। तू ठाकुर ऊच भगवान जेहवाए जेहवाए कवन गुण कहिए जेहवाए कवन गुण कहिए जेहवाए कवन गुण कहिए जेहवाए कवन गुण कहिए जेहवाए कवन गुण कहिए अड़ो ए कवन गुण कहिए जेहवाए बेशुमार बेअंत स्वामी बेअंत स्वामी बेशुमार बेअंत स्वामी बेशुमार बेअंत स्वामी तेरो अंत ना किन्हीं लहिए तेरो अंत ना किन्हीं लहिए जी तेरो अंत ना किन्हीं लहिए तेरो अंत ना किन्हीं लहिए गुण कहिए पढ़ो जेहवाए कवन गुण कहिए जेहवाए संगत बहुत है आवाज थोड़ी जेहवाए सारे बोलो भाई जेहवाए बेशुमार बेअंत स्वामी बेशुमार बेअंत स्वामी बेशुमार बेअंत स्वामी बेशुमार बेअंत स्वामी तेरो अंत ना किन्हीं लहिए तेरो अंत ना किन्हीं लहिए तेरो अंत ना किन्हीं लहिए तेरो अंत ना कि नहीं नहीं है हवाए कवन गुण कही है हवाए कवन गुण कही है हवाए जरा गज के भाई सारे वीर बोलो सारे हे भाए फिर को हे भाए ते ठाकुर व्रत पालक ते ठाकुर व्रत पालक ते ठाकुर व्रत पालक ते नायक खसम हमारे नायक खसम हमारे निमख निमख तुम ही व्रत पालो निमख निमख तुम ही व्रत पालो निमख निमख तुम ही व्रत पालो हम बालक तुमरे तार हम बालक तुमरे तारे हेवाए कवन गुण कहिए हेवाए कवन गुण कहिए हेवाए कवन गुण कहिए कवन गुण कहिए भीष्म बेअंत स्वामी भीष्म बेअंत स्वामी भीष्म बेअंत स्वामी भीष्म बेअंत स्वामी तेरु अंत नाम तेरु अंत नाम किन्हीं लहिए तेरु अंत नाम किन्हीं लहिए हेवाए कवन गुण कहिए पढ़ो हेवाए हे राखो हेवाए बोलो बेशुमार बेअंत स्वामी बेशुमार तेरो अंत ना तेरो अंत ना कि नहीं लही है तेरो अंत ना कि नहीं लही है जेवाए कवन गुण कही है जेवाए कवन गुण कही है गुरु सारे जपो भाई अखां बंद करके झोंपड़े ला नाल बोलो वाहेगुरु जपिए तुम दाते ठाकुर पत पालक नायक खसम हमार निमख निमख तुम ही प्रतपालो हो हम बारक तुमरे तारे तुम दाते ठाकुर पत पालक नायक खसम हमारे निमुख निमुख तुम ही पत पालो हो हम बारक तुमरे तारे हम बारक तुमरे तारे जेहबा एक कवन गुण कहिए गुण कहिए बेशुमार व्यंत स्वामी बेशुमार स्वामी तेरो तेरो ओत पर हमारे कंधों समझाबो हम अज्ञान अलग मत थोरी तुम आपना दूर खाबो हो तुमरी शरण तुम्हारी आशा तुम ही सोहदे सोहने राखो रखन हार दया नाम तो करके बोले कवन गुण कहिए है कवन गुण कहिए बेशुमार स्वामी बेशुमार स्वामी तेरो नहीं लही है नहीं लही तेरो अंत ना ये नहीं लही है तेरो अंत ना ये नहीं लही है गुण कहिए करो करो करो सारे नहीं बोल दे फिर कहो जे भाए वाह जे भाए तेरे कवन कवन गुण कह कह गावा तेरे कवन कवन गुण बोलो बोलो बोलो तेरे कवन कवन गुण कह कह गावा गज के भई तू साहिब गुणी निधान तू साहिब गुणी निधान तू साहिब गुणी निधान साहिब गुणी निधान कवन कवन गुण कह कह ਗੱਜ ਕੇ ਫਿਰ ਕਹੋ ਤੇਰੇ ਕਵਨ ਕਵਨ ਤੂੰ ਸਾਹਿਬ ਗੁਣੀ ਨਿਧਾਨਾ ਤੂੰ ਸਾਹਿਬ ਗੁਣੀ ਤੇਰੇ ਕਵਨ ਕਵਨ ਗੁਣ ਬੋਲੋ ਜੀ ਕਵਨ ਕਵਨ ਗੁਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਸਾਰੇ ਜਪੋ ਵੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੀਏ ਜੀ ਜਪੀਏ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬੋਲੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ। ਬੋਲੋ ਬੋਲੋ ਸਾਰੇ ਵਾਹਿਗੁਰੂ ਜੀਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੱਕ ਰਸ ਕਹ ਸੰਗਤ ਕੀਮਤ ਨਾ ਕੋਈ ਜਾਣਦਾ ਸੰਗਤ ਕੀਮਤ ਨਾ ਕੋਈ ਜਾਣਦਾ ਸੰਗਤ ਕੀਮਤ ਨਾ ਕੋਈ ਜਾਣਦਾ ਸੰਗਤ ਕੀਮਤ ਨਾ ਕੋਈ ਜਾਣਦਾ ਸੰਗਤ ਕੀਮਤ ਨਾ ਕੋਈ ਜਾਣਦਾ ਸੰਗਤ ਕੀਮਤ ਨਾ ਕੋਈ ਜਾਣਦਾ ਸੰਗਤ ਕੀਮਤ ਨਾ ਕੋਈ ਜਾਣਦਾ ਸੰਗਤ ਕੀਮਤ ਨਾ ਕੋਈ ਜਾਣਦਾ ਸੰਗਤ ਕੀਮਤ ਨਾ ਕੋਈ ਜਾਣਦਾ ਸੰਗਤ ਕੀਮਤ ਨਾ ਕੋਈ ਜਾਣਦਾ ਸੰਗਤ ਕੀਮਤ ਨਾ ਕੋਈ ਜਾਣਦਾ ਸੰਗਤ ਕੀਮਤ ਨਾ ਕੋਈ ਜਾਣਦਾ ਮੇਰੇ ਸਾਈਂ ਦਾ ਨਾਮ ਬੋਲਾ ਮੇਰੇ ਸਾਈਂ ਦਾ ਨਾਮ ਬੋਲਾ ਮੇਰੇ ਸਾਈਂ ਦਾ ਨਾਮ ਬੋਲਾ ਮੇਰੇ ਸਾਈਂ ਦਾ ਨਾਮ ਬੋਲਾ ਮੇਰੇ ਸਾਈਂ ਦਾ ਨਾਮ ਬੋਲਾ ਮੇਰੇ ਸਾਈਂ ਦਾ ਨਾਮ ਬੋਲਾ ਸਾਈਂ ਦਾ ਨਾਮ ਬੋਲਾ ਸਾਈਂ ਦਾ ਨਾਮ ਬੋਲਾ ਸਾਈਂ ਦਾ ਨਾਮ ਬੋਲਾ ਸਾਈਂ ਦਾ ਨਾਮ ਬੋਲਾ ਸਾਈਂ ਦਾ ਨਾਮ ਬੋਲਾ ਮੇਰੇ ਸਾਈਂ ਦਾ ਨਾਮ ਬੋਲਾ ਮੇਰੇ ਸਾਹਿਬ ਦਾ ਨਾਮ ਬੋਲਾ ਦਾ ਨਾਮ ਬੋਲਾ ਸਾਈਂ ਦਾ ਨਾਮ ਬੋਲਾ ਮੇਰੇ ਸਾਈਂ ਦਾ ਨਾਮ ਬੋਲਾ ਸਾਈਂ ਦਾ ਨਾਮ ਬੋਲਾ ਸੰਗਤ ਕੀਮਤ ਨਾ ਕੋਈ ਜਾਣਦਾ ਸੰਗਤ ਕੀਮਤ ਨਾ ਕੋਈ ਜਾਣਦਾ ਸੰਗਤ ਕੀਮਤ ਨਾ ਕੋਈ ਜਾਣਦਾ ਸੰਗਤ ਕੀਮਤ ਨਾ ਕੋਈ ਜਾਣਦਾ ਸੰਗਤ ਕੀਮਤ ਨਾ ਕੋਈ ਜਾਣਦਾ ਸੰਗਤ ਕੀਮਤ ਨਾ ਕੋਈ ਜਾਣਦਾ ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣਦੋ ਜਿਨ੍ਹਾਂ ਭਾਗ ਮਥਾਹੇ ਸੇ ਨਾਨਕ ਹਰ ਰੰਗ ਮਾਣੇ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਜੀ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੋ ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਦਾ ਇਹ ਬਹੁਤ ਵੱਡਾ ਇਕੱਠ ਇਸ ਗੱਲ ਦਾ ਸਬੂਤ ਹੈ ਕਿ ਜਾਗਰਤੀ ਆ ਰਹੀ ਹੈ ਸੰਗਤ ਵਿੱਚ ਅਸੀਂ ਆਪਣੇ ਗੁਰੂ ਸਾਹਿਬ ਜੀ ਦੇ ਨਾਲ ਗੁਰੂ ਜੀ ਦੀ ਬਾਣੀ ਦੇ ਨਾਲ ਜੁੜਨਾ ਸ਼ੁਰੂ ਹੋਏ ਹਾਂ ਨਹੀਂ ਤੇ ਇਹੋ ਜਿਹੇ ਗਰਮੀ ਦੇ ਮੌਸਮ ਦੇ ਵਿੱਚ ਕੋਈ ਹਿਸਾਬ ਹੀ ਨਹੀਂ ਕਿੰਨੀ ਕੁ ਸੰਗਤ ਅੱਜ ਪਹਿਲੇ ਦੀਵਾਨ ਵਿੱਚ ਹਾਜ਼ਰੀ ਭਰ ਰਹੀ ਹੈ ਪ੍ਰਬੰਧਕਾਂ ਨੇ ਪੰਡਾਲ ਜਿਹੜਾ ਹੈ ਉਹ ਖੋਲ੍ਹ ਦਿੱਤਾ ਹੈ ਜਿੱਡਾ ਪੰਡਾਲ ਬਣਾਇਆ ਸੀ ਉਹ ਸਾਰਾ ਭਰਨ ਤੋਂ ਬਾਅਦ ਸੰਗਤ ਬਾਹਰ ਬੈਠੀ ਹੈ ਅਜੇ ਮੱਥਾ ਟੇਕਣ ਵਾਲੇ ਬਹੁਤ ਨੇ ਅਜੇ ਗੱਡੀਆਂ 'ਚ ਉਤਰ ਰਹੇ ਨੇ ਕਈ ਕੋਈ ਹਿਸਾਬ ਨਹੀਂ ਸਤਿਗੁਰੂ ਜੀ ਦੀ ਕਿਰਪਾ ਹੈ ਤੇ ਅਰਦਾਸ ਵੀ ਇਹੀ ਕਰਨੀ ਚਾਹੀਦੀ ਹੈ ਵੀ ਸਤਿਗੁਰੂ ਜੀ ਤੁਹਾਡਾ ਪਰਿਵਾਰ ਏਡਾ ਵੱਡਾ ਹੋਵੇ ਏਡਾ ਵੱਡਾ ਹੋਵੇ ਏਡਾ ਵੱਡਾ ਹੋਵੇ ਵੱਡੇ ਤੋਂ ਵੱਡੇ ਪੰਡਾਲ ਛੋਟੇ ਪੈ ਜਾਏ ਤੁਹਾਡਾ ਪਰਿਵਾਰ ਹੀ ਏਡਾ ਵਧਣਾ ਚਾਹੀਦਾ ਵੱਡੇ ਵੱਡੇ ਪੰਡਾਲ ਛੋਟੇ ਪੈਣ ਤੇ ਜੇ ਕਿਤੇ ਜਿੰਨੇ ਕੁ ਆਪਾਂ ਬੈਠੇ ਹਾਂ ਆ ਇੰਨੇ ਕੁ ਵੀ ਜੇ ਆਪਾਂ ਏਕਾ ਕਰ ਲਈਏ ਸਾਡੀ ਇੱਕ ਮਤ ਹੋ ਜਾਏ ਗੁਰੂ ਦੀ ਮਤ ਸਾਡੀ ਮਤ ਬਣ ਜਾਏ ਇੰਨੇ ਹੀ ਨਹੀਂ ਮੁੱਕਦੇ ਆਖੋ ਸਤਨਾਮ ਇੰਨੇ ਹੀ ਨਹੀਂ ਮੁੱਕਦੇ ਸੱਚਮੁੱਚ ਜੇ ਕਿਤੇ ਜੀਵਨ ਵਾਲੇ ਬਣ ਜਾਈਏ ਫਿਰ ਤੇ ਦੂਰ ਦੂਰ ਤੱਕ ਮਹਿਕ ਫੈਲ ਜਾਏਗੀ ਫਿਰ ਤੇ ਦੁਨੀਆ ਵੇਖੇਗੀ ਗੁਰੂ ਦਾ ਸਿੱਖ ਤੇ ਇੱਕ ਵੀ ਰੰਗਿਆ ਹੋਇਆ ਉਹ ਐਸਾ ਚੰਦਨ ਹੁੰਦਾ ਜਿਹਦੀ ਮਹਿਕ ਦੂਰ ਦੂਰ ਤੱਕ ਜਾਂਦੀ ਹੈ ਟੱਕ ਪਲਾਹ ਦੇ ਵਿੱਚੋਂ ਵੀ ਖੁਸ਼ਬੂ ਆਉਣ ਲੱਗ ਜਾਂਦੀ ਜਿੱਥੇ ਅਸਲੀ ਚੰਦਨ ਹੋਵੇ ਨਿੰਮ ਦੇ ਵਿੱਚੋਂ ਵੀ ਮਹਿਕ ਆਉਣ ਲੱਗ ਪੈਂਦੀ ਹੈ ਜੇ ਕਿਤੇ ਨੇੜੇ ਚੰਦਨ ਹੋਵੇ ਜੇ ਸਤਿਗੁਰੂ ਦੀ ਕਿਰਪਾ ਨਾਲ ਸਾਡੇ ਮਨ ਨੂੰ ਕੋਈ ਰੰਗ ਚੜਿਆ ਹੋਵੇ ਤੇ ਹਜ਼ਾਰਾਂ ਦਾ ਜੀਵਨ ਬਦਲ ਜਾਂਦਾ ਹੈ ਸੋ ਇਸ ਕਰਕੇ ਬੜੀ ਦੂਰੋਂ ਚੱਲ ਕੇ ਆਏ ਹੋ ਏਡੀ ਵੱਡੀ ਗਿਣਤੀ ਚ ਆਏ ਵੀ ਹਾਂ ਤੇ ਆਪਾਂ ਯਤਨ ਕਰੀਏ ਵੱਡੇ ਇਕੱਠ ਵਿੱਚ ਇਕਾਗਰਤਾ ਬਣਾਉਣੀ ਮੁਸ਼ਕਲ ਹੁੰਦੀ ਹੈ ਪਰ ਤੁਸੀਂ ਸਾਰਿਆਂ ਨੇ ਪਿਆਰ ਦਾ ਸਬੂਤ ਦੇਣਾ ਐਡੇ ਵੱਡੇ ਇਕੱਠ ਵਿੱਚ ਤੇ ਸਾਊਂਡ ਦਾ ਇੰਤਜ਼ਾਮ ਕਰਨਾ ਵੀ ਔਖਾ ਹੋ ਜਾਂਦਾ ਸਪੀਕਰ ਦੀ ਆਵਾਜ਼ ਵੀ ਸਹੀ ਢੰਗ ਨਾਲ ਨਹੀਂ ਪਹੁੰਚਦੀ ਫਿਰ ਸੋ ਤਾਂ ਕਰਕੇ ਬੇਨਤੀ ਹੈ ਵੀ ਸਾਰਿਆਂ ਨੇ ਇਕਾਗਰਤਾ ਬਣਾ ਕੇ ਰੱਖਣੀ ਹੈ ਮੱਥਾ ਟੇਕਣ ਵਾਲਿਆਂ ਨੂੰ ਬੇਨਤੀ ਹੈ ਵੀ ਬਸ ਪੰਜ ਚਾਰ ਮਿੰਟਾਂ ਵਿੱਚ ਹੀ ਜਿੱਥੇ ਜਿੱਥੇ ਜਗ੍ਹਾ ਮਿਲੇ ਨਾ ਫਟਾਫਟ ਨਮਸਕਾਰ ਕਰਕੇ ਆਪਾਂ ਬੈਠਣ ਦਾ ਯਤਨ ਕਰੀਏ ਸਤਿਗੁਰੂ ਜੀ ਦੀ ਮਿਹਰ ਨਾਲ ਸੰਗਤ ਵਿੱਚ ਆ ਕੇ ਹੀ ਮਨ ਨੂੰ ਰੰਗਤ ਚੜ੍ਹਦੀ ਹੈ ਇੱਥੇ ਆ ਕੇ ਹੀ ਮਨ ਬਦਲਦਾ ਹੈ ਰੰਗ ਲਾਗਤ ਲਾਗਤ ਲਾਗਤ ਹੈ ਭਉ ਭਾਗਤ ਭਾਗਤ ਭਾਗਤ ਹੈ ਸੰਗਤ ਵਿੱਚ ਟਿਕ ਕੇ ਬੈਠਾਂਗੇ ਤਾਂ ਹੀ ਗੱਲ ਬਣੇਗੀ ਕੱਪੜਾ ਜੇ ਟੇਲਰ ਦੇ ਹੱਥਾਂ ਵਿੱਚ ਆਉਂਦਾ ਤੇ ਤਾਂ ਹੀ ਉਹ ਕਿਸੇ ਦੇ ਸਰੀਰ ਦਾ ਸ਼ਿੰਗਾਰ ਬਣਦਾ ਜੇ ਕੱਪੜਾ ਟੇਲਰ ਦੇ ਹੱਥਾਂ ਵਿੱਚ ਆਉਂਦਾ ਤੇ ਤਾਂ ਹੀ ਕਿਸੇ ਦੇ ਸਰੀਰ ਦਾ ਸ਼ਿੰਗਾਰ ਬਣਦਾ ਭਾਈ ਸੋਨਾ ਜੇ ਸੁਨਾਰ ਦੇ ਹੱਥਾਂ ਵਿੱਚ ਆਉਂਦਾ ਹੈ ਤੇ ਤਾਂ ਹੀ ਉਹਦੇ ਗਹਿਣੇ ਬਣਦੇ ਨੇ ਤਾਂ ਹੀ ਕਿਸੇ ਦੇ ਸਰੀਰ ਦਾ ਸ਼ਿੰਗਾਰ ਬਣਦਾ ਹੈ ਲੱਕੜੀ ਜੇ ਕਿਸੇ ਤਰਖਾਣ ਵੀਰ ਦੇ ਹੱਥ ਵਿੱਚ ਆਉਂਦੀ ਹੈ ਤਾਂ ਹੀ ਉਹ ਕੋਈ ਬੈੱਡ ਬਣਦੀ ਹੈ ਕੋਈ ਦਰਵਾਜ਼ਾ ਕੋਈ ਤਖਤਾ ਕੋਈ ਬਾਰੀ ਬਣਦੀ ਹੈ ਤਾਂ ਹੀ ਉਹ ਕਿਸੇ ਦੇ ਘਰ ਦਾ ਸ਼ਿੰਗਾਰ ਬਣਦੀ ਹੈ ਜੇ ਕਿਸੇ ਕਾਰੀਗਰ ਦੇ ਕਿਸੇ ਵੀਰ ਦੇ ਹੱਥ 'ਚ ਆਵੇ ਲੋਹਾ ਕਿਸੇ ਲੁਹਾਰ ਦੇ ਹੱਥ ਵਿੱਚ ਆਵੇ ਤਾਂ ਹੀ ਉਹਦਾ ਕੁਛ ਬਣਦਾ ਹੈ ਤਾਂ ਹੀ ਕੁਛ ਬਣਦਾ ਹੈ ਇਸੇ ਤਰ੍ਹਾਂ ਭਾਈ ਜੇ ਅਸੀਂ ਗੁਰੂ ਦੇ ਹੱਥਾਂ ਵਿੱਚ ਆਵਾਂਗੇ ਸਾਡਾ ਤਾਂ ਹੀ ਕੁਛ ਬਣਨਾ ਹੈ ਜੇ ਸਤਿਗੁਰ ਦੇ ਦਾਇਰੇ ਵਿੱਚ ਆਈਏ ਸਤਿਗੁਰ ਦੀ ਬਾਣੀ ਪੜ੍ਹਨ ਲੱਗੀਏ ਸਮਝਣ ਲੱਗੀਏ ਸੰਗਤ ਵਿੱਚ ਆ ਕੇ ਬੈਠੀਏ ਟਿਕ ਕੇ ਸੁਣੀਏ ਤੇ ਤਾਂ ਹੀ ਫਿਰ ਸਾਡਾ ਕੁਛ ਬਣੇਗਾ ਤੇ ਜਿਹੜੀ ਲੱਕੜੀ ਤਰਖਾਣ ਦੇ ਆਰੇ ਤੋਂ ਡਰੀ ਜਾਂਦੀ ਉਹਦਾ ਕਿਆ ਬਣੇਗਾ ਜਿਹੜਾ ਕੱਪੜਾ ਟੇਲਰ ਦੀ ਕੈਂਚੀ ਤੋਂ ਡਰੀ ਜਾਂਦਾ ਉਹਦਾ ਕਿਆ ਬਣੇਗਾ ਜਿਹੜਾ ਸੋਨਾ ਕੋਠਾਲੀ ਵਿੱਚ ਪੈਣ ਤੋਂ ਡਰੀ ਜਾਂਦਾ ਉਹਦਾ ਕਿਆ ਬਣੇਗਾ ਤੇ ਜਿਹੜਾ ਸਿੱਖ ਸੰਗਤ ਤੋਂ ਹੀ ਡਰੀ ਜਾਏ ਦੂਰ ਦੂਰ ਭੱਜਦਾ ਰਵੇ ਉਹਦਾ ਕਿਆ ਬਣੇਗਾ ਇੱਥੇ ਨਾ ਤੇ ਕੱਪੜਾ ਛਡਾ ਕੇ ਭੱਜਦਾ ਟੇਲਰ ਤੋਂ ਕੱਪੜਾ ਛਡਾ ਕੇ ਨਹੀਂ ਭੱਜਦਾ ਲੋਹਾ ਛਡਾ ਕੇ ਨਹੀਂ ਭੱਜਦਾ ਲੱਕੜ ਛਡਾ ਕੇ ਨਹੀਂ ਭੱਜਦੀ ਸੋਨਾ ਛਡਾ ਕੇ ਨਹੀਂ ਭੱਜਦਾ ਇਹ ਆਪਾਂ ਹੀ ਆ ਜਿਹੜੇ ਛਡਾ ਛਡਾ ਭੱਜਦੇ ਹਾਂ ਆਪਾਂ ਹੀ ਆ ਜਿਹੜੇ ਛਡਾ ਛਡਾ ਭੱਜਦੇ ਹਾਂ ਤੇ ਜੇ ਕਿਤੇ ਟਿਕ ਕੇ ਬਹਿ ਜਾਈਏ ਉਹਦੀ ਨਜ਼ਰ ਤੇ ਸਾਡੇ ਵੱਲ ਹੋ ਹੀ ਰਹੀ ਹੁੰਦੀ ਹੈ ਬਸ ਅਸੀਂ ਸਿੱਧੇ ਹੋਣਾ ਹੈ ਬਸ ਇਦਾਂ ਉਹਦੀ ਤੇ ਕਿਰਪਾ ਸਾਡੇ ਤੇ ਵਰਸ ਹੀ ਰਹੀ ਹੈ ਜਿਹੜਾ ਆਪਾਂ ਪੜ੍ਹਦੇ ਹਾਂ ਨਾ ਹੋਮ ਵਾਰੀ ਮੁੱਖ ਫੇਰ ਪਿਆਰੇ ਕਰਵਟ ਦੇ ਮੋਕੋ ਕਾਹੇ ਕੋ ਮਾਰੇ ਇਹਦਾ ਮਤਲਬ ਇਹ ਨਹੀਂ ਵੀ ਤੂੰ ਮੇਰੇ ਵੱਲ ਮੂੰਹ ਕਰ ਇਹਦਾ ਮਤਲਬ ਉਹਨੇ ਪਰਾਂ ਨੂੰ ਕਰ ਲਿਆ ਮੂੰਹ ਰੱਬ ਨਹੀਂ ਕਰਦਾ ਕਿਸੇ ਵੱਲੋਂ ਪਰੇ ਮੂੰਹ ਨਹੀਂ ਕਰਦਾ ਉਹ ਤੇ ਸਾਰਿਆਂ ਤੇ ਮਿਹਰ ਰੱਖਦਾ ਨਦਰ ਉਹਦੀ ਸਾਰਿਆਂ ਤੇ ਹੈ ਮਾਲਕ ਜੀ ਮਿਹਰ ਕਰ ਮੈਨੂੰ ਇਹ ਬਲ ਬਖਸ਼ ਕਿਰਪਾ ਕਰਕੇ ਮੇਰਾ ਮੂੰਹ ਆਪਣੇ ਵੱਲ ਫੇਰ ਲੈ ਮੈਂ ਹੀ ਇੱਧਰ ਨੂੰ ਹੋ ਗਿਆ ਮੈਂ ਹੀ ਬੇਮੁੱਖ ਹੋਇਆ ਤੂੰ ਥੋੜਾ ਹੋਇਆ ਮੈਂ ਹੀ ਪਰੇ ਨੂੰ ਮੂੰਹ ਕਰ ਲਿਆ ਤੇਰਾ ਮੂੰਹ ਤੇ ਪਰਾਂ ਨੂੰ ਹੁੰਦਾ ਹੀ ਨਹੀਂ ਮੇਰਾ ਮੂੰਹ ਫੜ ਕੇ ਤੇਰੇ ਵੱਲ ਕਰ ਲੈ ਜਿਹੜਾ ਮੈਂ ਸੰਸਾਰ ਵਾਲੇ ਪਾਸੇ ਮੂੰਹ ਕਰ ਲਿਆ ਤੇਰੇ ਵਾਲੇ ਪਾਸੇ ਪਿੱਠ ਕਰ ਲਈ ਮੈਂ ਬੇਮੁਖ ਹੋ ਗਿਆ ਤੇਰੇ ਵਾਲੇ ਪਾਸੇ ਕੰਡ ਕਰ ਲਈ ਮੇਰੇ ਮਾਲਕ ਜੀ ਮਿਹਰ ਕਰੋ ਮੇਰਾ ਮੂੰਹ ਆਪਣੇ ਵਾਲੇ ਪਾਸੇ ਫੇਰ ਲਓ ਹਉ ਵਾਰੀ ਮੁੱਖ ਫੇਰ ਪਿਆਰੇ ਕਰਵਟ ਦੇ ਮੁੱਖ ਕਾਹੇ ਕੁਮਾਰੇ ਮੇਰੇ ਤੇ ਕਿਰਪਾ ਕਰ ਬਖਸ਼ਿਸ਼ ਕਰ ਮੇਰੇ ਤੇ ਮੈਂ ਹਿੱਲ ਗਿਆ ਮੈਂ ਇੱਧਰ ਨੂੰ ਮੂੰਹ ਕਰ ਲਿਆ ਤੇਰੇ ਵਾਲੇ ਪਾਸੇ ਕੰਡ ਹੋ ਗਈ ਤੇਰਾ ਮੂੰਹ ਪਰਾਂ ਨੂੰ ਭਾਸਦਾ ਮੈਨੂੰ ਹੋਇਆ ਮੈਂ ਆਪ ਹੀ ਆ ਕਰਤ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ ਅਸੀਂ ਆਪਣੇ ਕਰਮਾਂ ਕਰਕੇ ਵਿਛੜੇ ਹਾਂ ਤੂੰ ਤੇ ਨਹੀਂ ਪਰੇ ਕਰਦਾ ਬਸ ਅਸੀਂ ਆਪ ਹੀ ਆਪਣੇ ਕਰਮਾਂ ਕਰਕੇ ਤੇਰੇ ਤੋਂ ਦੂਰ ਹੋ ਜਾਂਦੇ ਹਾਂ ਮੇਰੇ ਮਾਲਕ ਜੀ ਸਾਡੇ ਤੇ ਕਿਰਪਾ ਕਰੋ ਬਖਸ਼ਿਸ਼ ਕਰੋ ਇਸ ਕਰਕੇ ਜਦੋਂ ਆਪਾਂ ਸਿੱਧੇ ਹੋ ਕੇ ਆ ਗਏ ਜਿਹੜੀ ਲੱਕੜੀ ਨੇ ਆਪਣੇ ਆਪ ਨੂੰ ਸਮਰਪਿਤ ਕਰਤਾ ਜਿਹੜੇ ਲੋਹੇ ਨੇ ਸਮਰਪਿਤ ਕਰਤਾ ਜਿਵੇਂ ਸੋਨੇ ਨੇ ਆਪਣੇ ਆਪ ਨੂੰ ਸਰੈਂਡਰ ਕਰਤਾ ਜਦੋਂ ਆਪਾਂ ਆਪਣੇ ਆਪ ਨੂੰ ਗੁਰੂ ਅੱਗੇ ਭੇਂਟ ਕਰਤਾ ਤੇ ਸਤਿਗੁਰਾਂ ਨੇ ਫਿਰ ਘੜ ਦੇਣਾ ਭਾਈ ਕਿੱਥੇ ਘੜੀਏ ਸੁਰਤ ਮਤ ਮਨ ਬੁੱਧ ਫਿਰ ਘੜ ਦੇਣਗੇ ਕਿਉਂਕਿ ਹੱਥਾਂ ਚ ਆ ਗਏ ਹੁਣ ਗੁਰੂ ਦੇ ਹੱਥਾਂ ਚ ਆ ਗਏ ਉਹਨੇ ਅੰਦਰ ਹੀ ਘੜ ਦੇਣਾ ਅੰਦਰ ਹੀ ਗੱਲ ਬਣ ਜਾਣੀ ਹੈ ਪਰ ਜੇ ਕਿਤੇ ਸਤਿਗੁਰ ਦੇ ਹੱਥਾਂ ਚ ਆਈਏ ਪਰੇ ਪਰੇ ਭੱਜਦੇ ਹਾਂ ਦੂਰ ਦੂਰ ਭੱਜਦੇ ਹਾਂ ਬਸ ਸਤਿਗੁਰ ਦੇ ਸਨਮੁਖ ਰਹੀਏ ਤੇ ਜੇ ਕੋਈ ਗੁਰੂ ਦੇ ਦਰ ਤੇ ਪ੍ਰਵਾਨ ਹੋਣਾ ਚਾਹੁੰਦਾ ਹੈ ਇਹ ਆਪਾਂ ਬਹੁਤ ਵਾਰ ਰੋਜ਼ ਹੀ ਆਪਾਂ ਪੜ੍ਹਦੇ ਹਾਂ ਨਿਤਨੇਮ ਦੇ ਵਿੱਚ ਜੇ ਕੋਈ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਜੇ ਕੋਈ ਸਨਮੁਖ ਹੋਣਾ ਚਾਹੁੰਦਾ ਹੈ ਸਨਮੁਖ ਕਹਿ ਲਓ ਤੁਸੀਂ ਪ੍ਰਵਾਨ ਹੋਣਾ ਕਹਿ ਲਓ ਜਾਂ ਇੱਦਾਂ ਕਹਿ ਲਓ ਗੁਰੂ ਦੀਆਂ ਅੱਖਾਂ ਚੱਖਾਂ ਪਾ ਕੇ ਖੜਨਾ ਚਾਹੁੰਦਾ ਹੈ ਜਾਂ ਇੱਦਾਂ ਕਹਿ ਲਓ ਸੁਰਖਰੂ ਹੋਣਾ ਚਾਹੁੰਦਾ ਹੈ ਜਿਹੜਾ ਉਹਦੇ ਦਰ ਤੇ ਪ੍ਰਵਾਨ ਹੋਣਾ ਚਾਹੁੰਦਾ ਹੈ ਵੀ ਮੈਂ ਮੇਰੇ ਮਾਲਕ ਨੂੰ ਭਾ ਜਾਵਾਂ ਮੈਂ ਪਸੰਦ ਆ ਜਾਵਾਂ ਮੈਂ ਉਹਦੇ ਦਰ ਤੇ ਪ੍ਰਵਾਨ ਹੋ ਜਾਵਾਂ ਜੇ ਕੋਈ ਚਾਹੁੰਦਾ ਹੈ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤੇ ਉਹਨੂੰ ਕਰਨਾ ਕੀ ਚਾਹੀਦਾ ਹੈ ਆਪਾਂ ਰੋਜ਼ ਹੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਬਚਨ ਪੜ੍ਹਦੇ ਹਾਂ ਪੜਿਓ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉਂ ਹੋ ਰਹੇ ਗੁਰੂ ਨਾਨਕ ਗੁਰੂ ਅਮਰਦਾਸ ਜੀ ਕਹਿੰਦੇ ਨੇ ਦਿਲੋਂ ਰਵੇ ਗੁਰੂ ਦੇ ਨਾਲ ਨਾਲ ਉੱਤੋਂ ਉੱਤੋਂ ਨਹੀਂ ਦਿਲੋਂ ਕਈ ਮਾਫ ਕਰਨਾ ਪਿਆਰ ਚ ਆਇਓ ਪਰ ਕਈ ਬੰਦੇ ਇਦਾਂ ਦੇ ਹੋਣਗੇ ਯਾਰ ਮੈਂ ਕਿੱਥੇ ਆਉਣਾ ਸੀ ਆ ਕਹਿੰਦੇ ਆ ਜਾ ਚੱਲੀਏ ਟਰਾਲੀ ਚੱਲੀ ਮੈਨੂੰ ਧੱਕੇ ਨਾਲ ਹੀ ਚੜਾ ਲਿਆ ਵੀ ਆ ਜਾ ਮੈਂ ਬਹਿ ਮੈਂ ਅੱਜ ਮੇਰਾ ਕੋਈ ਪ੍ਰੋਗਰਾਮ ਹੀ ਨਹੀਂ ਸੀ ਆਉਣ ਦਾ ਵੀ ਮੈਨੂੰ ਮੋਟਰਸਾਈਕਲ ਤੇ ਆ ਨਾਲ ਵਾਲਾ ਕਹਿੰਦਾ ਵੀ ਆ ਜਾ ਯਾਰ ਮੈਂ ਚੱਲਿਆ ਤੂੰ ਵੀ ਚੱਲ ਮੈਂ ਇਕੱਲਾ ਕਿੱਥੇ ਜਾਊਂ ਮੈਨੂੰ ਬਹਾ ਲਿਆ ਆ ਮੈਂ ਤੇ ਆਉਣਾ ਹੀ ਨਹੀਂ ਸੀ ਹੁਣ ਦੱਸੋ ਫਿਰ ਇਹ ਦਿਲੋਂ ਹੋਈ ਗੱਲ ਵੀ ਫਲਾਣਾ ਚੱਲਿਆ ਸੀ ਮੈਨੂੰ ਲੈ ਆਇਆ ਉਹਦੇ ਐਂ ਆ ਵੀ ਪ੍ਰਸ਼ਾਦ ਵਰਤੀ ਰਿਹਾ ਸੀ ਆਪਾਂ ਹੱਥ ਕਰ ਲਏ ਮਿਲ ਗਿਆ ਉਹਦਾ ਭੁੱਖ ਪੱਗ ਤੇ ਨਹੀਂ ਲੱਗੀ ਬਸ ਵਰਤਦੇ ਦੇ ਵਿੱਚ ਹੀ ਆਪਾਂ ਹੱਥ ਕਰ ਲਏ ਬਸ ਇੱਕ ਹੁੰਦਾ ਅੰਦਰ ਭੁੱਖ ਲੱਗਣੀ ਇੱਕ ਹੁੰਦਾ ਅੰਦਰ ਪਿਆਸ ਲੱਗਣੀ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸਹੀ ਖਾਏ ਇੱਕ ਅੰਦਰ ਪਿਆਸ ਤੇ ਲੱਗੇ ਬਈ ਅੰਦਰ ਭੁੱਖ ਤੇ ਲੱਗੇ ਚਾਹ ਤੇ ਹੋਵੇ ਅੰਦਰ ਤੇ ਜਿਨ੍ਹਾਂ ਦੇ ਅੰਦਰ ਚਾਹ ਹੋਵੇ ਰਾਹ ਵੀ ਉਹਨਾਂ ਨੂੰ ਹੀ ਮਿਲਦਾ ਜਿਹੜੇ ਬੰਦੇ ਨੂੰ ਚਾਹ ਹੈ ਇੱਛਾ ਹੈ ਰਾਹ ਵੀ ਉਸੇ ਨੂੰ ਮਿਲੂ ਅੰਦਰ ਇੱਕ ਸ਼ੌਂਕ ਹੋਵੇ ਇੱਕ ਲਗਨ ਹੋਵੇ ਧਰਮ ਧੰਦਾ ਨਾ ਹੋਵੇ ਭਾਈ ਧਰਮ ਧੰਦਾ ਜੇ ਬਣ ਜੇ ਫਿਰ ਨਹੀਂ ਗੱਲ ਬਣਦੀ ਇਹ ਤੇ ਨਾਨਕ ਨਾਮ ਤਿੰਨਾਂ ਕੋ ਮਿਲਿਆ ਜਿਨ ਕੋ ਧੁਰ ਲਿਖ ਪਾਇਆ ਧੰਦਾ ਨਾ ਬਣਾ ਲਈਏ ਕਿਤੇ ਬਸ ਐਵੇਂ ਫੋਰਮੈਲਿਟੀ ਨਾ ਹੋਵੇ ਫੋਰਮੈਲਿਟੀ ਨੂੰ ਆਪਾਂ ਕਰਮਕਾਂਡ ਕਹਿ ਦਿੰਦੇ ਹਾਂ ਵੀ ਬਸ ਐਵੇਂ ਕਰਮਕਾਂਡ ਜਿਹਾ ਨਾ ਹੋਵੇ ਅੰਦਰੋਂ ਸ਼ੌਂਕ ਹੋਵੇ ਦਿਲੋਂ ਗੁਰੂ ਅਮਰਦਾਸ ਜੀ ਕੀ ਕਹਿੰਦੇ ਆ ਭਾਈ ਫੇਰ ਵੇਖੋ ਫੇਰ ਪੜੋ ਆਰਾਮ ਨਾਲ ਸਮਝੋ ਭਾਈ ਦਿਲੋਂ ਅਲੱਗ ਦਿਲੋਂ ਜਿਵੇਂ ਕਈ ਕੰਮ ਬੜੇ ਦਿਲੋਂ ਕਰਦੇ ਨੇ ਲੋਕ ਸ਼ੌਂਕ ਨਾਲ ਕਰਦੇ ਨੇ ਕਈ ਕੰਮ ਇਦਾਂ ਸ਼ੌਂਕ ਨਾਲ ਕਰਿਆ ਕਰ ਦਿਲੋਂ ਕਰਿਆ ਕਰ ਦਿਮਾਗ ਤੋਂ ਨਹੀਂ ਦਿਲ ਤੋਂ ਤੇਰੇ ਅੰਦਰੋਂ ਆਵਾਜ਼ ਆਉਣੀ ਚਾਹੀਦੀ ਹੈ ਤੇਰੇ ਅੰਦਰ ਪਿਆਰ ਪੈਣਾ ਚਾਹੀਦਾ ਉੱਤੋਂ ਉੱਤੋਂ ਨਹੀਂ ਦਿਲੋਂ ਦਿਲੋਂ ਦਿਲੋਂ ਫਿਰ ਸੁਣ ਲਓ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸੁਖ ਕੋਈ ਜਿਉਂ ਰਹੇ ਗੁਰੂ ਨਾਲ ਪਹਿਰੇਦਾਰਾਂ ਨੂੰ ਬੇਨਤੀ ਕਰਾਂਗਾ ਸਾਢੇ ਨੌ ਤੋਂ ਉੱਪਰ ਹੋ ਗਿਆ ਸਮਾਂ ਅਜੇ ਆਉਣ ਵਾਲੇ ਕੁਛ ਹੈ ਨੇ ਜਿਹੜੇ ਰਾਹ 'ਚ ਖੜੇ ਨੇ ਰਸਤੇ ਦੇ ਵਿੱਚ ਹੀ ਜੇ ਬੀਬੀਆਂ ਨੂੰ ਬੀਬੀਆਂ ਵਾਲੇ ਪਾਸੇ ਬੀਬੀਆਂ ਵਾਲੇ ਪਾਸੇ ਤਾਂ ਘੱਟ ਨੇ ਮੇਰੇ ਖਿਆਲ ਸਿੰਘ ਹੀ ਨੇ ਬਹੁਤੇ ਰਾਹ ਵਿੱਚ ਹੀ ਬਹਾ ਦਿਓ ਨਾਲੇ ਥਾਂ ਦੀ ਜਗ੍ਹਾ ਕੰਮ ਆ ਜਾਏਗੀ ਰਸਤੇ ਦੇ ਵਿੱਚ ਹੀ ਬਹਿ ਜਾਣਗੇ ਰਾਹ ਹੀ ਭਰਿਆ ਹੋਇਆ ਇਦੂ ਵੱਧ ਤੇ ਨਹੀਂ ਹੋਣਾ ਨਾਲੇ ਰਸਤੇ ਦੇ ਵਿੱਚ ਬਹਿ ਜਾਣਗੇ ਹੋਰ ਬਹਿਣ ਨੂੰ ਥਾਂ ਨਹੀਂ ਮਿਲਣੀ ਪਿੱਛੇ ਜਗ੍ਹਾ ਬਹੁਤ ਦੂਰ ਤੱਕ ਚਲੇ ਜਾਣੀ ਇੱਥੇ ਰਸਤੇ ਦੇ ਵਿੱਚ ਹੀ ਬਿਠਾ ਦਿਓ ਜਿੱਥੇ ਖੜੇ ਹੋ ਭਾਈ ਇੱਥੇ ਹੀ ਮੱਥਾ ਟੇਕ ਕੇ ਬਹਿ ਜਾਓ ਪ੍ਰੇਮ ਭੇਟਾ ਬਾਅਦ 'ਚ ਰੱਖ ਲਿਓ ਮੱਥਾ ਇੱਥੇ ਹੀ ਡਿੱਗ ਜਾਣਾ ਆਪਣੀ ਪ੍ਰੇਮ ਭੇਟਾ ਬਾਅਦ ਵਿੱਚ ਰੱਖ ਲਿਓ ਜਿੱਥੇ ਖੜੇ ਹੋ ਇੱਥੇ ਹੀ ਬਹਿ ਜਾਓ ਆਰਾਮ ਨਾਲ ਬੈਠ ਕੇ ਆਓ ਉਹਨਾਂ ਚਿਹਰਾ ਪੜ ਲਈਏ ਜਿੰਨਾ ਦਿਸੰਦੜਿਆ ਦੁਰਮਤ ਮੰਨੇ ਮਿੱਤਰ ਸਾਡੜੇ ਸੇਈ ਜਿੰਨਾ ਦਿਸੰਦੜਿਆ ਦੁਰਮਤ ਬੰਨੇ ਮਿੱਤਰ ਸਾਡੜੇ ਸੇਈ ਜਿੰਨਾ ਦਿਸੰਦੜਿਆ ਗੱਜ ਕੇ ਸਿੰਘੋ ਦੁਰਮਤ ਜਿੰਨਾ ਦਸੰਗੜਿਆ ਗੁਰਮਤ ਮੰਨੇ ਮਿੱਤਰ ਸਾਡੇ ਸੇਈ ਜਿੰਨਾ ਦਸੰਗੜਿਆ ਗੁਰਮਤ ਮੰਨੇ ਮਿੱਤਰ ਸਾਡੇ ਜਿੰਨਾ ਦਸੰਦੜਿਆ ਗੱਜ ਕੇ ਵਾਹ ਜੀ ਵਾਹ ਮਿੱਤਰ ਸਾਡੇ ਫੇਰ ਕੋ ਹਾਂ ਟੁੰਡੇਂਦੀ ਜਗ ਸਵਾਇਆ ਹਾਂ ਟੁੰਡੇਂਦੀ ਜਗ ਸਵਾਇਆ ਜਗ ਸਵਾਇਆ ਜਨ ਨਾਨਕ ਵੀਰ ਲੇ ਜਨ ਸਵਾਇਆ ਜਨ ਨਾਨਕ ਵੀਰ ਲੇ ਜਿੰਨਾ ਦਸੰਦੜਿਆ ਦੁਰਮਤ ਮੰਨੇ ਮਿੱਤਰ ਸਾਡੇ ਸੇਈ ਜਿੰਨਾ ਦਸੰਦੜਿਆ ਗੱਜ ਕੇ ਦੁਰਮਤ ਮੰਨੇ ਪੜੋ ਪੜੋ ਮਿੱਤਰ ਸਾਡੇ ਸੇਈ ਜਿੰਨਾ ਦਸੰਦੜਿਆ ਵਾਹ ਬਈ ਵਾਹ ਫਿਰ ਬੋ ਜਿੰਨਾ ਦਸੰਦੜਿਆ ਦੁਰਮਤ ਵੰਜੈ ਸੇਈ ਜਿੰਨਾ ਦਸੰਦੜਿਆ ਦੁਰਮਤ ਵੰਜੈ ਮਿੱਤਰ ਅਸਾਡੜੇ ਸੇਈ ਹਾਂ ਟੁੰਡੇਂਦੀ ਜੱਗ ਸਬਾਇਆ ਹੈ ਬੜੇ ਥੋੜੇ ਆ ਜਨ ਨਾਨਕ ਵਿਰਲੇ ਹੈ ਥੋੜੇ ਪਰ ਇਹ ਅਰਦਾਸ ਕਰਨੀ ਚਾਹੀਦੀ ਕਿਉਂਕਿ ਸੰਗਤ ਵਿੱਚੋਂ ਹੀ ਰੰਗਤ ਚੜ੍ਹਦੀ ਹੈ ਹੌਲੀ ਹੌਲੀ ਪਹਿਰੇਦਾਰਾਂ ਨੂੰ ਬੇਨਤੀ ਹੈ ਵੀ ਆਹ ਰਸਤਾ ਵੀ ਬੰਦ ਕਰ ਦਿਓ ਚੰਗੀ ਤਰ੍ਹਾਂ ਜਿਹੜੀਆਂ ਭੈਣਾਂ ਵੀ ਆਉਣ ਰਾਹ 'ਚ ਹੀ ਭਾਈ ਚੱਲੋ ਫਿਰ ਇੱਕ ਇੱਕ ਆਉਣ ਨਾਲ ਨਾ ਸਾਰੇ ਉੱਧਰ ਵੇਖਣ ਲੱਗ ਜਾਂਦੇ ਆ ਪੰਜ ਚਾਰ ਸਿੰਘ ਉੱਥੇ ਬਹਿ ਜਾਓ ਰਾਹ ਰਸਤਾ ਬਲੌਕ ਕਰ ਲਓ ਪੰਜ ਚਾਰ ਸੇਵਾਦਾਰ ਜਿਹੜੇ ਪਹਿਰੇਦਾਰ ਨੇ ਉੱਥੇ ਇੱਕ ਬਹਿ ਜਾਓ ਚੌਂਕੜੇ ਮਾਰ ਕੇ ਹੀ ਬਹਿ ਜਾਓ ਬਸ ਭੈਣਾਂ ਨੂੰ ਕਹੀ ਚੱਲੋ ਵੀ ਇੱਥੇ ਹੀ ਬੈਠੀ ਚੱਲੋ ਆ ਕੇ ਅੱਛਾ ਜੀ ਹੁਣ ਬੇਨਤੀ ਸੁਣੋ ਇੱਕ ਹੁੰਦਾ ਜੀ ਸ਼ੌਂਕ ਇੱਕ ਹੁੰਦਾ ਜੀ ਚਾ ਇੱਕ ਹੁੰਦਾ ਬੱਧਾ ਚੱਟੀ ਬਸ ਐਵੇਂ ਹੀ ਚੱਲੇ ਅਸੀਂ ਤੇ ਚੱਲਦੇ ਹਾਂ ਆਪਾਂ ਵੀ ਨਾਲ ਇੱਕ ਹੁੰਦਾ ਅੰਦਰ ਲਗਨ ਅੰਦਰ ਪਿਆਰ ਚਲੋ ਜੇ ਐਵੇਂ ਵੀ ਕੋਈ ਆ ਜੇ ਐਵੇਂ ਹੀ ਆ ਜੇ ਨਾਮ ਹੀ ਲਗਨ ਹੋਵੇ ਕਈ ਵਾਰੀ ਗੁਰੂ ਸਾਹਿਬ ਮਿਹਰ ਕਰ ਦਿੰਦੇ ਨੇ ਸੰਗਤ ਵਿੱਚ ਆ ਕੇ ਕੋਈ ਐਸੀ ਚੋਟ ਲੱਗ ਜਾਂਦੀ ਹੈ ਚੋਟ ਸਹਾਰੇ ਸ਼ਬਦ ਕੀ ਕੋਈ ਐਸੀ ਸ਼ਬਦ ਦੀ ਚੋਟ ਲੱਗਦੀ ਹੈ ਕਿ ਬੜੇ ਬੰਦੇ ਸਿੱਧੇ ਹੋ ਜਾਂਦੇ ਨੇ ਚਿੱਬ ਨਿਕਲ ਜਾਂਦੇ ਨੇ ਕਈਆਂ ਦੇ ਜੀਵਨ ਬਦਲਦੇ ਵੇਖੇ ਨੇ ਕਹਿੰਦੇ ਐਵੇਂ ਹੀ ਗਏ ਸੀ ਬਸ ਐਦਾਂ ਦੇ ਬੰਦੇ ਵੀ ਮੈਂ ਵੇਖੇ ਆ ਕਹਿੰਦੇ ਮੈਂ ਪੀਤੀ ਚ ਦੀਵਾਨ ਸੁਣਿਆ ਸੀ ਕਹਿੰਦੇ ਮੈਂ ਪੀਤੀ ਹੋਈ ਸੀ ਜਦੋਂ ਮੈਂ ਦੀਵਾਨ ਚ ਬੈਠਾ ਸੀ ਤੇ ਪੀਤੀ ਚ ਮੈਂ ਦੀਵਾਨ ਸੁਣਿਆ ਸੰਗਤ ਵਿੱਚ ਗਿਆ ਮੈਂ ਅਗਲੇ ਦਿਨ ਹੀ ਕੇਸੀ ਇਸ਼ਨਾਨ ਕਰਕੇ ਅੰਮ੍ਰਿਤ ਛਕ ਲਿਆ 15 ਸਾਲ ਹੋ ਗਏ ਰੋਜ਼ ਨਿਤਨੇਮ ਕਰਦਾ ਵੇਖੋ ਕੋਈ ਪਤਾ ਹੀ ਨਹੀਂ ਕਿਹੜੇ ਵੇਲੇ ਗੁਰੂ ਸਾਹਿਬ ਦੀ ਕਿਰਪਾ ਵਰਤਦੀ ਹੈ ਜਰੀਆ ਕੋਈ ਵੀ ਦੇਹ ਬਣ ਸਕਦੀ ਹੈ ਹੱਡ ਚੰਮ ਦੀ ਦੇਹ ਤੇ ਜਰੀਆ ਬਣਦੀ ਹੈ ਬਸ ਇਹ ਤੇ ਇੱਕ ਸਾਧਨ ਹੈ ਕੋਈ ਪਤਾ ਨਹੀਂ ਉਹਨੇ ਕਿਸ ਜਰੀਏ ਕਿਰਪਾ ਕਰ ਦੇਣੀ ਕਿਸ ਸਰੀਰ ਨੂੰ ਵਰਤ ਲੈਣਾ ਉਹਨੇ ਕਿਰਪਾ ਕਰ ਦੇਣਾ ਕਰਦਾ ਉਹੀ ਹੈ ਤੇ ਸਾਡਾ ਧਿਆਨ ਵੀ ਉਹਦੇ 'ਚ ਹੀ ਰਹਿਣਾ ਚਾਹੀਦਾ ਮਾਲਕ ਨੇ ਕਿਰਪਾ ਕੀਤੀ ਹੈ ਬਸ ਇਹ ਨਹੀਂ ਭੁੱਲਣਾ ਇਹ ਮਾਲਕ ਦੀ ਬਖਸ਼ਿਸ਼ ਹੈ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਹਾਂਜੀ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਜੇ ਕੋਈ ਗੁਰੂ ਦੇ ਦਰ ਤੇ ਪ੍ਰਵਾਨ ਹੋਣਾ ਚਾਹੁੰਦਾ ਹੈ ਜੇ ਕੋਈ ਸਨਮੁਖ ਹੋਣਾ ਚਾਹੁੰਦਾ ਹੈ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਹੋ ਰਹੇ ਗੁਰੂ ਨਾਲੇ ਕਹਿੰਦੇ ਦਿਲੋਂ ਲੱਗੇ ਗੁਰੂ ਦੇ ਨਾਲ ਫੋਰਮੈਲਿਟੀ ਨਾ ਕਰੇ ਐਵੇਂ ਕਰਮ ਕਾਂਡ ਜਿਹਾ ਨਾ ਕਰਦਾ ਰਵੇ ਉੱਤੋਂ ਉੱਤੋਂ ਨਹੀਂ ਕਹਿੰਦੇ ਦਿਲੋਂ ਅੰਦਰ ਹੋਵੇ ਲਗਨ ਤੇ ਜੇ ਦਿਲੋਂ ਨਹੀਂ ਫਿਰ ਪ੍ਰਵਾਨ ਨਹੀਂ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ ਜਿਨ ਮਨ ਹੋਰ ਮੁਖ ਹੋਰ ਸਿਕੰਡੇ ਕੱਚਿਆ ਉਹ ਤੇ ਕੱਚੇ ਨੇ ਕੱਚੇ ਜੇ ਦਿਲੋਂ ਪਿਆਰ ਨਹੀਂ ਬਸ ਜੇ ਅਸੀਂ ਗੁਰੂ ਸਾਹਿਬ ਨਾਲ ਜੁੜਨਾ ਚਾਹੁੰਦੇ ਹਾਂ ਤੇ ਦਿਲੋਂ ਦਿਲੋਂ ਤੇ ਗੁਰੂ ਸਾਹਿਬ ਵੇਖੋ ਅੱਗੇ ਬਚਨ ਕਰਦੇ ਆ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਹੋ ਰਹੇ ਗੁਰ ਨਾਲੇ ਅੱਗੇ ਕਹਿੰਦੇ ਆ ਵੀ ਆਹ ਚੇਤਾ ਰੱਖੋ ਜੇ ਨੇੜੇ ਲੱਗਣਾ ਹੈ ਪੜੋ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮਾ ਸੰਭਾਲੇ ਗੁਰੂ ਦੇ ਚਰਨਾਂ ਨੂੰ ਹਿਰਦੇ ਵਿੱਚ ਧਿਆਉਣਾ ਚਾਹੀਦਾ ਹੈ ਤੇ ਗੁਰੂ ਦੇ ਚਰਨ ਕੀ ਨੇ ਭਾਈ ਹੁਣ ਆਪਾਂ ਜੇ ਕਹੀਏ ਵੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨੂੰ ਹਿਰਦੇ 'ਚ ਧਿਆਓ ਤੇ ਗੁਰੂ ਗ੍ਰੰਥ ਸਾਹਿਬ ਦੇ ਚਰਨ ਦਿਸਦੇ ਤੇ ਹੈ ਨਹੀਂ ਧਿਆਈਏ ਕੀ ਜੇ ਕਹੀਏ ਫੋਟੋ ਵਾਲਾ ਚਰਨ ਧਿਆ ਲਓ ਫੋਟੋਆਂ ਤੇ ਇੱਥੇ ਪਤਾ ਨਹੀਂ ਕਿੰਨੀਆਂ ਕੁ ਬਣੀਆਂ ਨੇ ਕਿਹੜੀ ਨੂੰ ਸੱਚ ਮੰਨੀਏ ਕਿਤੇ ਗੁਰੂ ਨਾਨਕ ਦਾ ਚਿਹਰਾ ਐਡਾ ਵੱਡਾ ਕਿਤੇ ਪਤਲਾ ਜਿਹਾ ਕਿਤੇ ਮੋਟਾ ਕਿਤੇ ਭਗਵੇਂ ਕੱਪੜੇ ਪਾਇਆ ਕਿਤੇ ਗਲ 'ਚ ਮਾਲਾ ਪਾਈਆਂ ਕਿਤੇ ਕਮੰਡਲ ਫੜਿਆ ਕਿਤੇ ਸਾਧ ਬਣੇ ਆ ਕਿਤੇ ਕਿਵੇਂ ਫੋਟੋ ਨੂੰ ਕਿਹੜੀ ਨੂੰ ਸੱਚ ਮੰਨਾਂਗੇ ਇਹ ਤੇ ਕਲਪਨਾ ਹੈ ਗੁਰੂ ਦੇ ਚਰਨ ਕੀ ਨੇ ਜੇ ਗੁਰੂ ਸ਼ਬਦ ਹੈ ਤੇ ਗੁਰੂ ਦੇ ਚਰਨ ਵੀ ਸ਼ਬਦ ਹੀ ਹੋਣਗੇ ਜੇ ਗੁਰੂ ਸ਼ਬਦ ਹੈ ਤੇ ਗੁਰੂ ਦੇ ਚਰਨ ਵੀ ਸ਼ਬਦ ਦੇ ਹੀ ਹੋਣਗੇ ਹੋਰ ਕੋਈ ਸਾਡੇ ਵਾਲੇ ਹੱਡ ਚੰਮ ਦੇ ਚਰਨ ਨਹੀਂ ਆਪਾਂ ਧਿਆਉਣੇ, ਹਿਰਦੈ ਚਰਨ ਸ਼ਬਦ ਸਤਿਗੁਰ ਕੋ, ਹਿਰਦੈ ਚਰਨ ਸ਼ਬਦ ਸਤਿਗੁਰ ਕੋ। ਜਿਹੜੇ ਬੰਦੇ ਨੇ ਸ਼ਬਦ ਹਿਰਦੇ ਚ ਵਸਾ ਲਿਆ ਉਹਨੇ ਸਮਝ ਲਓ ਚਰਨ ਵਸਾ ਲਏ, ਤੇ ਜਿਹਨੇ ਸ਼ਬਦ ਫੜ ਲਿਆ, ਜਿਵੇਂ ਹੁਣ ਅੱਜ ਆਪਾਂ ਸੰਗਤ ਕਰਦੇ ਹਾਂ, ਗੁਰੂ ਸਾਹਿਬ ਦਾ ਕੋਈ ਸ਼ਬਦ ਫੜ ਲਓ ਵੀ ਆਹ ਬਚਨ ਮੈਂ ਨਹੀਂ ਛੱਡਣਾ ਅੱਜ ਤੋਂ ਬਾਅਦ, ਥੋੜੀ ਡਿਲੇ ਜ਼ਿਆਦਾ, ਆਹ ਬਚਨ ਅੱਜ ਤੋਂ ਬਾਅਦ ਮੈਂ ਨਹੀਂ ਛੱਡਣਾ, ਆਹ ਬਚਨ ਮੈਂ ਘੁੱਟ ਕੇ ਫੜ ਲਿਆ, ਸਮਝ ਲਓ ਚਰਨ ਫੜ ਲਿਆ। ਜੇ ਮੇਰਾ ਕੋਈ ਵੀਰ ਅੱਜ ਕਵੇ ਵੀ ਅੱਜ ਤੋਂ ਬਾਅਦ ਯਾਰ ਆਹ ਬਚਨ ਮਹਾਰਾਜ ਦਾ ਮੈਂ ਸੁਣਿਆ, ਮੈਂ ਅੱਜ ਤੋਂ ਬਾਅਦ ਇਹ ਬਚਨ ਛੱਡਣਾ ਨਹੀਂ, ਸਮਝ ਲਓ ਉਹਨੇ ਚਰਨ ਗੁਰੂ ਦਾ ਫੜ ਲਿਆ। ਹਿਰਦੈ ਚਰਨ ਸ਼ਬਦ ਸਤਿਗੁਰ ਕੋ, ਨਾਨਕ ਬੰਧਿਓ ਪਾਲ, ਗੁਰੂ ਦੇ ਚਰਨਾਂ ਨੂੰ ਪੱਲੇ ਨਾਲ ਬੰਨ ਲਓ, ਗੁਰੂ ਦੇ ਸ਼ਬਦਾਂ ਨੂੰ ਪੱਲੇ ਨਾਲ ਬੰਨ ਕੇ ਰੱਖੋ, ਗੁਰੂ ਦੇ ਚਰਨਾਂ ਨੂੰ ਹਿਰਦੇ ਵਿੱਚ ਵਸਾਓ, ਭਾਵ ਗੁਰੂ ਦੇ ਬਚਨਾਂ ਨੂੰ ਹਿਰਦੇ ਵਿੱਚ ਵਸਾਓ। ਇਹਨਾਂ ਬਚਨਾਂ ਨੇ ਸਾਡਾ ਭਲਾ ਪਰ ਕਰਨਾ ਹੈ। ਗੁਰ ਕਾ ਬਚਨ ਬਸੈ ਜੀ ਨਾਲੇ, ਇਹ ਸਾਡੇ ਸਦਾ ਨਾਲ ਰਹਿੰਦਾ ਭਾਈ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਪਾਹੇ ਨਾ ਸਕੈ ਜਾਲੇ। ਸਾਡੇ ਉਹ ਗੁਰੂ ਦਾ ਜਿਹੜਾ ਗਿਆਨ ਹੈ ਉਹਨੂੰ ਕੋਈ ਚੋਰ ਚੁਰਾ ਨਹੀਂ ਸਕਦਾ, ਕੋਈ ਅੱਗ ਸਾੜ ਨਹੀਂ ਸਕਦੀ, ਕੋਈ ਪਾਣੀ ਡੋਬ ਨਹੀਂ ਸਕਦਾ, ਗਿਆਨ ਗੁਰੂ, ਗਿਆਨ ਗੁਰੂ ਉਹ ਹਿਰਦੇ ਵਿੱਚ ਵਸਣਾ ਚਾਹੀਦਾ। ਜਿਹੜੇ ਬੰਦੇ ਨੇ ਗੁਰੂ ਦਾ ਸ਼ਬਦ ਮਨ 'ਚ ਵਸਾ ਲਿਆ, ਸਮਝ ਲਓ ਉਹਨੇ ਚਰਨ ਮਨ 'ਚ ਵਸਾ ਲਿਆ। ਚਰਨ ਨਾ ਛੱਡੋ ਸਰੀਰ ਕੱਲ ਜਾਈ, ਮੈਂ ਗੁਰੂ ਦਾ ਚਰਨ ਨਹੀਂ ਛੱਡਣਾ, ਸਰੀਰ ਭਾਵੇਂ ਮੇਰਾ ਚੱਲਿਆ ਜਾਵੇ, ਮੈਂ ਗੁਰੂ ਦਾ ਬਚਨ ਨਹੀਂ ਛੱਡਣਾ, ਗੁਰੂ ਦਾ ਸ਼ਬਦ ਨਹੀਂ ਮੈਂ ਛੱਡਣਾ, ਇਹ ਸਾਡੀ ਭਾਵਨਾ ਹੋਣੀ ਚਾਹੀਦੀ। ਇਸ ਕਰਕੇ ਗੁਰ ਕੇ ਚਰਨ ਹਿਰਦੈ ਧਿਆਏ, ਗੁਰ ਕੇ ਚਰਨਾਂ ਨੂੰ ਹਿਰਦੇ 'ਚ ਧਿਆਈਏ, ਮਹਾਰਾਜ ਦੇ ਬਚਨਾਂ ਨੂੰ ਧਿਆਈਏ। ਮਾਲਾ ਫੇਰਿਆ ਕਰੋ, ਮਾਲਾ ਫੇਰਿਆ ਕਰੋ, ਕਿਵੇਂ ਮਾਲਾ ਫੇਰਨੀ ਹੈ ਚੇਤਾ ਰੱਖਿਓ, ਦੂਜੀ ਮਾਲਾ ਨਹੀਂ, ਐਦਾਂ ਫੇਰਿਆ ਕਰੋ, ਗੁਰੂ ਦੇ ਬਚਨਾਂ ਨੂੰ ਅੰਦਰ ਫੇਰੀ ਜਾਓ, ਫੇਰੀ ਜਾਓ, ਫੇਰੀ ਜਾਓ। ਮਹਾਰਾਜ ਐਦਾਂ ਕਹਿੰਦੇ ਆ, ਮਹਾਰਾਜ ਐਦਾਂ ਕਹਿੰਦੇ ਆ, ਮਹਾਰਾਜ ਐਦਾਂ, ਇਹ ਫੇਰੋ, ਇੱਕ ਸ਼ਬਦ ਨੂੰ 50 ਵਾਰੀ ਫੇਰ ਲਿਆ ਕਰੋ ਵੀ ਮਹਾਰਾਜ ਨੇ ਐਦਾਂ ਕਿਹਾ, ਮੈਂ ਆਹ ਕੰਮ ਨਹੀਂ ਕਰਨਾ, ਬਸ ਐਦਾਂ ਕਿਹਾ, ਮੈਂ ਨਹੀਂ ਆਹ ਕੰਮ ਕਰਨਾ, ਮੈਨੂੰ ਇਸ ਕੰਮ ਤੋਂ, ਇਹ ਬਚਨਾਂ ਨੂੰ ਫੇਰੋ, ਜ਼ਿੰਦਗੀ ਬਦਲ ਜਾਂਦੀ ਹੈ। ਗੁਰੂ ਦੇ ਬਚਨਾਂ ਨੂੰ ਫੇਰੀ ਚੱਲੋ ਵੀ ਮਹਾਰਾਜ ਨੇ ਰੋਕਿਆ ਬਸ ਮੈਂ ਨਹੀਂ ਕਰਨਾ, ਮਹਾਰਾਜ ਨੇ ਰੋਕਿਆ ਮੈਂ ਨਹੀਂ, ਇਹ ਬਚਨਾਂ ਨੂੰ ਫੇਰੋ, ਬਚਨਾਂ ਦੀ ਮਾਲਾ ਅੰਦਰ ਫੇਰੋ, ਅੰਦਰ ਅੰਦਰ ਬਚਨ ਚੱਲਣ ਦਿਓ, ਜੋ ਗੁਰੂ ਸਾਹਿਬ ਕਹਿੰਦੇ ਨੇ ਅੰਦਰ ਫੇਰੀ ਚੱਲੋ, ਫੇਰੀ ਚੱਲੋ, ਘੁਮਾਈ ਚੱਲੋ, ਇੱਕੇ ਗੱਲ ਦਿਮਾਗ 'ਚ ਘੁੰਮੀ ਜਾਵੇ ਮਹਾਰਾਜ ਨੇ ਇੱਦਾਂ ਕਿਹਾ, ਗੁਰੂ ਗ੍ਰੰਥ ਸਾਹਿਬ 'ਚ ਇੱਦਾਂ ਲਿਖਿਆ, ਗੁਰੂ ਗ੍ਰੰਥ ਸਾਹਿਬ 'ਚ ਇੱਦਾਂ ਲਿਖਿਆ, ਸਾਡੇ ਗੁਰੂ ਗ੍ਰੰਥ ਸਾਹਿਬ 'ਚ ਇੱਦਾਂ ਲਿਖਿਆ, ਬਸ ਇਹੀ ਕਹੀ ਚੱਲੋ। ਇਸ ਕਰਕੇ ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸੰਭਾਲੇ, ਕੰਨਾਂ ਤੱਕ ਸੁਣ ਕੇ ਨਾ ਛੱਡ ਦਈਏ ਕਿਤੇ, ਬਸ ਕੰਨ 'ਚ ਸੁਣ ਲਿਆ ਤੇ ਇਹ ਤੇ, ਜੇ ਕੰਨ ਇਧਰੋਂ ਸੁਣ ਕੇ ਇੱਧਰ ਕੱਢ ਲਿਆ ਫਿਰ ਕੀ ਅਰਥ ਹੈ, ਇਹ ਤੇ ਕਬੀਰ ਸਾਹਿਬ ਦਾ ਬਚਨ ਆਪਾਂ ਪੜ੍ਹਦੇ ਹੀ ਆ, ਬੋਲੋ ਕਬੀਰ ਸੱਚਾ ਸਤਿਗੁਰ ਕਿਆ ਕਰੇ, ਕਬੀਰ ਸੱਚਾ ਸਤਿਗੁਰ ਕਿਆ ਕਰੇ, ਜੋ ਸਿੱਖਾ ਮੈਂ ਚੂਕ ਅੰਦੇਖ ਨਾ ਲਾ ਗਈ, ਜੋ ਬਾਸ ਵਜਾਈਏ ਫੂਕ। ਗੁਰੂ ਤੇ ਸੱਚਾ ਹੈ, ਜੇ ਘਾਟ ਮੇਰੇ ਵਿੱਚ ਹੈ ਫਿਰ ਗੁਰੂ ਕੀ ਕਰੇ। ਮਾਂ ਪਿਓ ਤੇ ਬਹੁਤ ਚੰਗੇ ਨੇ, ਮਾਂ ਪਿਓ ਤੇ ਚਾਹੀਦੇ ਨੇ ਨਿਆਣਾ ਸੁਧਰ ਜਾਏ, ਬਦਲ ਜਾਏ, ਪਰ ਜੇ ਬੱਚਾ ਆਖੇ ਹੀ ਨਹੀਂ ਲੱਗਦਾ, ਕਹਿਣੇ 'ਚ ਹੀ ਨਹੀਂ ਚੱਲਦਾ, ਮਾਂ ਪਿਓ ਕੀ ਕਰਨ। ਸਤਿਗੁਰੂ ਤੇ ਕਿਰਪਾ ਬਹੁਤ ਕਰਦੇ ਆ, ਸਮਝਾਉਂਦੇ ਬਹੁਤ ਕੁਛ ਆ, ਪਰ ਜੇ ਅਸੀਂ ਸੁਣ ਕੇ ਅਣਸੁਣਿਆ ਕਰੀ ਜਾਂਦੇ ਹਾਂ, ਇੱਧਰੋਂ ਸੁਣ ਕੇ ਇੱਧਰ ਨੂੰ ਕੱਢੀ ਜਾਣਾ ਤੇ ਫਿਰ ਇਹਦਾ ਕੀ ਅਰਥ ਹੈ। ਜੇ ਗੁਰੂ ਦਾ ਬਚਨ ਸਾਡੇ ਅੰਦਰ ਟਿਕਦਾ ਹੀ ਨਹੀਂ ਫਿਰ ਉਹਦਾ ਕੀ ਮਤਲਬ ਹੈ। ਭਾਵੇਂ ਸਾਰੀ ਜ਼ਿੰਦਗੀ ਸੁਣੀ ਜਾਓ, ਹਰ ਇੱਕ ਬਚਨ ਨੂੰ ਆਪਣੇ ਅੰਦਰ ਵਸਾਓ, ਅੰਤਰ ਆਤਮੈ ਸੰਭਾਲੇ, ਛੱਡੋ ਨਾ, ਸੰਭਾਲ ਕੇ ਰੱਖੋ। ਗੁਰੂ ਸਾਹਿਬ ਨੇ ਇੱਦਾਂ ਕਿਹਾ ਹੈ, ਗੁਰੂ ਦੇ ਬਚਨਾਂ ਨੂੰ ਛੱਡੀਦਾ ਨਹੀਂ, ਸਤਿਗੁਰਾਂ ਦੇ ਬਚਨਾਂ ਨੂੰ ਨਾਲ ਲੈ ਕੇ ਜਾਓ, ਫਿਰ ਕਹਿ ਸਕਦੇ ਹੋ ਗੁਰ ਮੇਰੇ ਸੰਗ ਸਦਾ ਹੈ ਨਾਲੇ। ਸਾਡਾ ਗੁਰੂ ਗਿਆਨ ਰੂਪ ਵਿੱਚ ਸਾਡੇ ਨਾਲ ਹੀ ਹੈ ਭਾਈ, ਮੇਰਾ ਗੁਰੂ ਮੇਰੇ ਅੰਗ ਸੰਗ ਹੀ ਹੈ, ਮੇਰੇ ਨਾਲ ਹੀ ਹੈ। ਕਿਉਂ? ਕਿਉਂਕਿ ਮੇਰੇ ਕੋਲ ਗੁਰੂ ਦਾ ਗਿਆਨ ਹੈ, ਗੁਰੂ ਦੇ ਬਚਨ ਮੇਰੇ ਕੋਲ ਨੇ, ਮੇਰੇ ਕੋਲ ਹੀ ਹੈ। ਅੰਤਰ ਆਤਮਾ ਸੰਭਾਲੇ, ਫਿਰ ਸਰੈਂਡਰ ਕਰਦੇ ਆਪਣੇ ਆਪ ਨੂੰ, ਕੰਪਲੀਟ ਸਰੈਂਡਰ ਭੇਟ ਕਰਦੇ ਆਪਣੇ ਆਪ ਨੂੰ, ਕਹਿੰਦੇ ਉੱਤੋਂ ਹੀ ਮੱਥਾ ਨਾ ਟੇਕ, ਮਨ ਭੇਟ ਕਰ ਆਪਣਾ। ਅੱਗੇ ਵੇਖੋ ਗੁਰੂ ਜੀ ਦਾ ਬਚਨ ਰੋਜ਼ ਪੜ੍ਹਦੇ ਆ। ਆਪ ਛੱਡ ਸਦਾ ਰਹੇ ਪਰਣੇ, ਗੁਰੂ ਬਿਨ ਅਗਰ ਨਾ ਜਾਣੇ ਕੋਈ। ਕਹਿੰਦੇ ਆਪਣਾ ਹੰਕਾਰ ਛੱਡਦੇ ਵੀ ਮੈਂ ਆ, ਮੈਂ ਮੇਰੀ ਆ ਸਿੱਖਿਆ। ਜਿਵੇਂ ਹੁਣ ਮੰਨ ਲਓ ਆਪਣੇ ਆਪਣੀ ਮਤ ਛੱਡਦੇ, ਆਪ ਛੱਡ ਸਦਾ ਰਹੇ ਪਰਣੇ, ਗੁਰੂ ਦੇ ਪੱਲੇ ਪੈ ਜਾ, ਗੁਰੂ ਦੇ ਪੱਲੇ ਪੈ ਜਾ। ਆਪਣਾ ਹੰਕਾਰ ਛੱਡਦੇ, ਆਪ ਛੱਡ ਸਦਾ ਰਹੇ ਪਰਣੇ, ਗੁਰੂ ਦੇ ਪੱਲੇ ਪੈ, ਗੁਰਬਿਨ ਅਵਰ ਨਾ ਜਾਣਾ ਕੋਈ। ਹੁਣ ਆਪਣਾ ਆਪ ਛੱਡਣਾ ਕਿਤੇ ਸੌਖਾ ਹੈ? ਆਪਣਾ ਆਪ ਛੱਡਣਾ ਕੀ ਹੈ ਭਾਈ? ਸਰੀਰ ਨਹੀਂ ਛੱਡਣਾ, ਮਤ ਛੱਡਣੀ ਹੈ, ਸੋਚ ਛੱਡਣੀ ਹੈ ਆਪਣੀ। ਸੋਚ ਕਿਵੇਂ ਛੱਡਣੀ ਹੈ? ਹੁਣ ਗੁਰੂ ਗ੍ਰੰਥ ਸਾਹਿਬ 'ਚ ਲਿਖਤਾ ਵੀ ਮੜੀਆਂ ਮਸਾਣੀਆਂ ਨੂੰ ਨਹੀਂ ਮੰਨਣਾ, ਆਪਾਂ ਛੱਡ ਦਈਏ। ਪਰ ਆਪਣੀ ਮਤ ਆਪਾਂ ਕਿਉਂ ਨਹੀਂ ਛੱਡਦੇ ਯਾਰ? ਸਾਡੇ ਵੱਡੇ ਵਡੇਰੇ ਵੀ ਤੇ ਮੰਨਦੇ ਹੀ ਆਏ ਆ, ਸਾਡੇ ਦਾਦੇ ਵੀ ਤੇ ਮੰਨਦੇ ਹੀ ਆਏ ਆ, ਸਾਡੇ ਪੜਦਾਦੇ ਵੀ ਤੇ ਮੰਨਦੇ ਹੀ ਆਏ ਆ, ਸਾਡੇ ਵੱਡੇ ਵਡੇਰੇ ਤੇ ਐਂ ਕਰਦੇ ਹੁੰਦੇ ਸੀ। ਮੈਂ ਫਿਰੋਜ਼ਪੁਰ ਵੀ ਕਿਹਾ ਸੀ ਵੀ ਸਾਡੇ ਤੇ ਦਾਦੇ, ਮੈਂ ਆਪਣੇ ਘਰ ਦੀ ਗੱਲ ਕਰਾਂ, ਚਲੋ ਬਾਅਦ ਵਿੱਚ ਤੇ ਅੰਮ੍ਰਿਤ ਛਕ ਲਿਆ ਸੀ ਉਹਨਾਂ ਨੇ, ਸਿੰਘ ਬਣ ਗਏ, ਪਰ ਮੇਰੇ ਦਾਦੇ ਸਾਡੇ ਘਰ ਦੀ ਗੱਲ ਕਰੀਏ ਤੇ ਭੱਠੀ ਲਾਉਂਦੇ ਸੀ, ਕੱਢਦੇ ਵੀ ਹੁੰਦੇ ਸੀ, ਘਰ ਦੀ ਕੱਢਦੇ ਹੀ ਹੁੰਦੇ ਸੀ। ਆਪਣਾ ਇੱਕੋ ਹੀ ਇਲਾਕਾ ਪੈ ਜਾਂਦਾ ਸੁਨਾਮ ਸੰਗਰੂਰ ਦਾ, ਢੱਡਰੀਆਂ ਕਿਹੜਾ ਦੂਰ, ਨੇੜੇ ਹੀ ਹੈ, ਭਿੱਖੀ ਦੇ ਨਾਲ ਹੀ ਪੈਂਦਾ, ਤੇ ਉੱਥੇ ਘਰ ਦੀਆਂ ਕੱਢਦੇ ਹੀ ਹੁੰਦੇ ਸੀ। ਤੇ ਜੇ ਮੈਂ ਕਹੀ ਜਾਵਾਂ ਵੀ ਸਾਡੇ ਵੱਡੇ ਵਡੇਰੇ ਤੇ ਐਂ ਕਰਦੇ ਸੀ, ਅਸੀਂ ਤੇ ਐਂ ਕਰਾਂਗੇ, ਤੇ ਮੈਂ ਇੱਥੇ ਬਹਿ ਸਕਦਾ ਫਿਰ? ਅਸੀਂ ਜੇ ਵੱਡੇ ਵਡੇਰਿਆਂ ਦੇ ਮਗਰ ਲੱਗ ਲਈਏ ਤੇ ਜੇ ਵੱਡੇ ਖੂਹ 'ਚ ਡਿੱਗਦੇ ਸੀ ਮੈਂ ਵੀ ਖੂਹ 'ਚ ਡਿੱਗਣਾ, ਜੇ ਵੱਡੇ ਗਲਤੀਆਂ ਕਰਦੇ ਸੀ ਮੈਂ ਵੀ ਕਰਾਂਗਾ, ਜੇ ਵੱਡੇ ਭੁੱਲਾਂ ਕਰਦੇ ਸੀ ਅਸੀਂ ਵੀ ਕਰਾਂਗੇ। ਵੱਡੇ ਵਡੇਰੇ, ਵੱਡੇ ਵਡੇਰੇ, ਸਾਡੇ ਵੱਡੇ ਵਡੇਰੇ ਤੇ ਗੁਰੂ ਨਾਨਕ ਪਾਤਸ਼ਾਹ ਨੇ। ਮੇਰਿਓ ਵੀਰੋ ਭਰਾਵੋ, ਗੁਰੂ ਦੇ ਸਿੱਖੋ, ਸਾਡਾ ਵੱਡਾ ਵਡੇਰਾ ਕੌਣ ਹੈ? ਧੰਨ ਗੁਰੂ, ਬੋਲੋ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸਾਡੇ ਵੱਡੇ ਵਡੇਰੇ। ਹੋਰ ਨੇ ਕੋਈ ਦੱਸੋ ਵੱਡੇ ਵਡੇਰੇ ਆਪਣੇ? ਇਹੀ ਨੇ ਵੱਡੇ ਵਡੇਰੇ ਆਪਣੇ, ਜਿਨ੍ਹਾਂ ਨੇ ਗੱਲ ਹੀ ਬੜੀ ਵੱਡੀ ਕੀਤੀ ਹੈ, ਜਿਨ੍ਹਾਂ ਨੇ ਵੱਡੇ ਨਾਲ ਜੋੜਿਆ। ਸਾਡਾ ਵੱਡਾ ਤੇ ਉਹੀ ਹੈ ਜਿਹਨੇ ਵੱਡੇ ਨਾਲ ਜੋੜਿਆ, ਜਿਹਨੇ ਗੱਲ ਵੱਡੇ ਦੀ ਕੀਤੀ, ਜਿਹਨੇ ਮਾੜੇ ਕੰਮਾਂ ਤੋਂ ਵਰਜਿਆ, ਸਾਡੀ ਜ਼ਿੰਦਗੀ ਬਣਾਈ, ਸਾਨੂੰ ਅਕਲ ਦਿੱਤੀ, ਸਾਨੂੰ ਚੱਜ ਦਿੱਤਾ, ਸਾਨੂੰ ਸੋਝੀ ਦਿੱਤੀ, ਪਸ਼ੂਆਂ ਵਰਗਾ ਜੀਵਨ ਜਿਉਣ ਤੋਂ ਜਿਉਂਦੇ ਸੀ, ਗੁਰੂ ਨੇ ਮਤ ਦੇ ਕੇ ਦੇਵਤੇ ਬਣਾ ਦਿੱਤਾ। ਬਲਿਹਾਰੀ ਗੁਰੇ ਆਪਣੇ ਦਿਓਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ, ਦੇਵਤੇ ਬਣਾ ਦਿੱਤਾ, ਦੇਵੀ ਗੁਣ ਭਰਤੇ ਤੇ ਦੇਵਤੇ ਬਣ ਗਏ। ਹੋਰ ਅਸੀਂ ਦੇਵਤੇ ਪੂਜਣ ਨਹੀਂ ਤੁਰੇ ਫੈਲਣਾ, ਆਪ ਦੇਵਤੇ ਬਣਨਾ। ਅਕਲ ਬੰਦੇ ਨੂੰ ਦੇਵਤਾ ਬਣਾ ਦਿੰਦੀ ਹੈ, ਦੇਵੀ ਗੁਣ ਆ ਗਏ ਤੇ ਦੇਵਤਾ ਬਣ ਗਿਆ, ਪੂਰਨ ਮਨੁੱਖ ਬਣ ਗਿਆ, ਇਨਸਾਨੀਅਤ ਆ ਗਈ, ਅਕਲ ਆ ਗਈ। ਤੇ ਸਾਡਾ ਵੱਡਾ ਵਡੇਰਾ ਤੇ ਗੁਰੂ ਨਾਨਕ ਪਾਤਸ਼ਾਹ ਹੈ। ਤੇ ਜੇ ਹੁਣ ਵੇਖੋ ਇਹਨੂੰ ਕਹਿੰਦੇ ਆ ਆਪਣੀ ਮਤ ਛੱਡਣੀ ਹੈ ਜੀ, ਮੈਂ ਅੜੀ ਕਰਕੇ ਬਹਿ ਜਾ ਵੀ ਨਾ ਜੀ ਨਾ, ਸਾਡੇ ਤੇ ਇਦਾਂ ਹੀ ਕਰਦੇ ਸੀ ਅਸੀਂ ਵੀ ਐਂ ਕਰਾਂਗੇ, ਸਾਡੇ ਦਾਦੇ ਐਂ ਕਰਦੇ ਸੀ, ਸਾਡੇ ਪੜਦਾਦੇ ਐਂ ਕਰਦੇ ਸੀ, ਉਹ ਸਾਡਾ ਸਾਰਾ ਇਲਾਕਾ ਐਂ ਕਰਦਾ, ਸਾਡੇ ਗਵਾਂਢੀ ਕਰਦੇ ਨੇ, ਸਾਡਾ ਸਾਰਾ ਪਿੰਡ ਕਰਦਾ, ਕਰਨ ਦੇ। ਜੇ ਤੂੰ ਗੁਰੂ ਨੂੰ ਭੇਂਟ ਹੋਇਆ, ਸਮਰਪਿਤ ਹੋਇਆ, ਸਰੈਂਡਰ ਕਰ ਦਿੱਤਾ, ਤੂੰ ਆਪਣੇ ਆਪ ਨੂੰ ਮੱਥਾ ਟੇਕਦਾ ਹੈ, ਫਿਰ ਤੂੰ ਗੁਰੂ ਦੀ ਮੰਨੇਗਾ, ਹੋਰ ਨਹੀਂ ਕਿਸੇ ਦੀ। ਆਪ ਛੱਡ ਦਾ ਮਤਲਬ ਇਹ ਹੈ ਆਪਣੀ ਮਤ ਛੱਡ, ਗੁਰ ਕੀ ਮਤ ਤੂੰ ਲਿਹੇ ਇਆਣੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਤੂੰ ਗੁਰੂ ਦੀ ਮਤ ਲੈ, ਇਹੀ ਆਪਾਂ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ, ਹਮ ਬਾਰਕ ਤੂੰ ਗੁਰ ਪਿਤਾ ਹੈ, ਦੇ ਮਤ ਸਮਝਾਏ। ਬਾ ਮਤ ਦਿਓ ਸਾਨੂੰ ਸਮਝਾ ਦਿਓ ਸਾਨੂੰ ਅਕਲ ਆਵੇ ਸਾਨੂੰ ਬੇਅਕਲਾਂ ਨੂੰ ਅਕਲ ਦੇ ਦਿਓ ਮੈਂ ਬੇਅਕਲ ਹਾਂ ਸੱਚੇ ਪਾਤਸ਼ਾਹ ਮੈਂ ਕੀ ਦੱਸਾਂ ਹਮਸਰ ਦੀਨ ਦਇਆਲ ਨਾ ਤੁਮ ਸਰ ਮੈਂ ਹੋਰ ਕਿਹੜੇ ਤਰੀਕੇ ਨਾਲ ਰਝਾਵਾਂ ਅਬ ਪਤੀਆਰ ਕਿਆ ਕੀਜੈ ਮੇਰੇ ਤੇ ਕਿਰਪਾ ਕਰਦੇ ਤੇਰੇ ਬਚਨ ਬੜੇ ਪਿਆਰੇ ਨੇ ਮੇਰਾ ਮਨ ਮੰਨ ਜਿਆ ਕਰੇ ਬਚਨੀ ਤੋਰ ਮੋਰ ਮਨ ਮੰਨੈ ਤੇਰੇ ਬਚਨਾਂ ਨੂੰ ਮੇਰੇ ਮੇਰਾ ਮਨ ਮੰਨ ਜਿਆ ਕਰੇ ਮੇਰਾ ਚੰਦਰਾ ਮਨ ਮੰਨਦਾ ਨਹੀਂ ਮੈਂ ਸੁਣ ਕੇ ਅਣਸੁਣਿਆ ਕਰਦਾ ਗੱਲਾਂ ਬੜੀਆਂ ਕਮਾਲ ਦੀਆਂ ਨੇ ਮੈਂ ਝਾੜ ਕੇ ਪੱਲਾ ਤੁਰ ਜਾਂਦਾ ਮੈਂ ਸੁਣ ਕੇ ਅਣਸੁਣਿਆ ਕਰਦਾ ਮੇਰੇ ਗੁਰੂ ਜੀ ਮੇਰੇ ਤੇ ਕਿਰਪਾ ਕਰੋ ਬਚਨੀ ਤੋਰ ਮੋਰ ਮਨ ਮੰਨੈ ਮੇਰਾ ਮਨ ਮੰਨੇ ਤੇਰੇ ਬਚਨਾਂ ਹੁਣ ਮੰਨਦਾ ਨਹੀਂ ਜਨ ਕਉ ਪੂਰਨ ਦੀਜੈ ਇਹ ਕਿਰਪਾ ਕਰ ਮੇਰੇ ਤੇ ਅਕਲ ਦੇ ਮੈਨੂੰ ਵੀ ਤੇਰੇ ਬਚਨਾਂ ਨੂੰ ਸੁਣ ਕੇ ਮੇਰਾ ਮਨ ਮੰਨ ਜਿਆ ਕਰੇ ਇਹ ਕਿਰਪਾ ਕਰ ਦੇ ਮੇਰੇ ਤੇ ਮੈਂ ਆਪਣੀਆਂ ਮਨ ਦੀਆਂ ਮਰਜ਼ੀਆਂ ਹੀ ਕਰਦਾ ਆਪ ਛੱਡਦਾ ਮਤਲਬ ਇਹ ਹੈ ਭਾਈ ਵੀ ਗੁਰੂ ਦੀ ਮਤ ਨੂੰ ਲੈ ਆਪਣੀ ਮਤ ਛੱਡ ਦੇ ਆਪਣੀ ਸੋਚ ਛੱਡ ਦੇ ਆਪਣੇ ਤਜਰਬੇ ਛੱਡ ਦੇ ਜੋ ਗੁਰੂ ਸਾਹਿਬ ਕਹਿੰਦੇ ਨੇ ਉਹਦੇ ਮੁਤਾਬਕ ਚੱਲ ਉਹਨਾਂ ਨੇ ਫਿਰ ਤੈਨੂੰ ਪੁੱਠੇ ਰਸਤੇ ਨਹੀਂ ਕਿਤੇ ਤੋਰਨਾ ਗਲਤ ਰਸਤੇ ਨਹੀਂ ਤੋਰਨਾ ਸੌਖਾ ਤਰੀਕਾ ਕੰਮ ਕਾਰ ਕਰਦਾ ਰਹਿ ਬੱਚੇ ਪਾਲਦਾ ਰਹਿ ਦਿਨ ਰਾਤ ਮਿਹਨਤ ਕਰ ਨਸ਼ੇ ਛੱਡ ਦੇ ਸ਼ਰਾਬਾਂ ਛੱਡ ਦੇ ਸੋਹਣੇ ਰਿਸ਼ਤੇ ਨਿਭਾ ਮਾਂ ਪਿਓ ਦੀ ਵੀ ਸੇਵਾ ਕਰ ਘਰ ਵਾਲੀ ਦਾ ਵੀ ਖਿਆਲ ਰੱਖ ਬੱਚਿਆਂ ਦਾ ਵੀ ਖਿਆਲ ਰੱਖ ਨੌਕਰੀ ਪੂਰੀ ਕਰ ਡਿਊਟੀ ਪੂਰੀ ਕਰ ਇੰਨਾ ਸੌਖਾ ਤਰੀਕਾ ਨਾਮਾ ਕਹਿ ਤਲੋਚਨਾ ਮੁਖ ਤੇ ਰਾਮ ਸੰਭਾਲ ਹਾਥ ਪਾਉ ਕਰ ਕਾਮ ਸਭ ਸਾਡਾ ਗੁਰੂ ਕੋਈ ਘਰ ਬਾਰ ਛਡਾਉਂਦਾ ਥੋੜਾ ਹੈ ਸਾਨੂੰ ਕਹਿੰਦੇ ਹੱਥ ਪਰਾਂ ਨਾਲ ਕੰਮ ਕਰੀ ਚੱਲੋ ਤੇ ਜਿਹੜਾ ਗੁਰੂ ਦੇ ਕਹੇ ਮੁਤਾਬਕ ਕੰਮ ਕਾਰ ਕਰਦਾ ਹੈ ਬੰਦਗੀ ਹੋ ਰਹੀ ਹੈ ਉਹਦੀ ਹੁਣ ਵੇਖੋ ਜੋ ਗੁਰੂ ਦੇ ਕਹਿਣ ਮੁਤਾਬਕ ਕੰਮ ਕਾਰ ਕਰਦਾ ਹੈ ਕਹਿਣੇ 'ਚ ਚੱਲਦਾ ਹੈ ਆਗਿਆਕਾਰੀ ਹੈ ਉਹਦੇ ਤੇ ਗੁਰੂ ਦੀ ਬਖਸ਼ਿਸ਼ ਹੋਏਗੀ ਬਿਲਕੁਲ ਸਿੰਪਲ ਗੱਲ ਸਮਝੋ ਫਿਰ ਬੇਨਤੀ ਕਰਦਾ ਵੇਖੋ ਮਾਂ ਪਿਓ ਦੀ ਖੁਸ਼ੀ ਕਿਸ ਬੱਚੇ ਤੇ ਹੋਏਗੀ ਜਿਹੜਾ ਮਾਂ ਪਿਓ ਦਾ ਆਗਿਆਕਾਰੀ ਹੈ ਸਿੰਪਲ ਗੱਲ ਹੈ ਨਾ ਬਿਲਕੁਲ ਮਾਂ ਪਿਓ ਦੀ ਖੁਸ਼ੀ ਕਿਸ ਬੱਚੇ ਤੇ ਹੋਏਗੀ ਜਿਹੜਾ ਬੱਚਾ ਮਾਂ ਪਿਓ ਦਾ ਬੋਲੋ ਮਾਂ ਪਿਓ ਦਾ ਆਗਿਆਕਾਰੀ ਸਿੱਧੀ ਗੱਲ ਹੈ ਨਾ ਸਪਸ਼ਟ ਅੱਛਾ ਹੁਣ ਇਹ ਦੱਸੋ ਵੀ ਗੁਰੂ ਦੀ ਖੁਸ਼ੀ ਕਿਸ ਸਿੱਖ ਤੇ ਹੋਏਗੀ ਜਿਹੜਾ ਗੁਰੂ ਦਾ ਸਿੱਧੀ ਗੱਲ ਹੈ ਕਲੀਅਰ ਹੈ ਅੱਛਾ ਚਲੋ ਅਗਲਾ ਅੱਗੋਂ ਜਵਾਬ ਦਿਓ ਕੀ ਆਪਾਂ 5000 ਰੁਪਈਆ ਜਮ੍ਹਾਂ ਕਰਾ ਦਈਏ ਦਮਦਮਾ ਸਾਹਿਬ ਵੀ ਸਾਡਾ ਖੰਡ ਪਾਠ ਕਰਾ ਦਿਓ ਆਗਿਆ 'ਚ ਚੱਲੀਏ ਨਾ ਫਿਰ ਖੁਸ਼ੀ ਹੋ ਜੂ ਸਿੱਧੀ ਤੇ ਸਪਸ਼ਟ ਗੱਲ ਹੈ ਵੀ ਜਿਹੜਾ ਆਗਿਆ 'ਚ ਚੱਲਦਾ ਹੈ ਆਗਿਆਕਾਰੀ ਹੈ ਕਹਿਣੇ 'ਚ ਚੱਲਦਾ ਉਹਨੂੰ ਖੁਸ਼ੀ ਮਿਲ ਜਾਣੀ ਹੈ ਜਦੋਂ ਅਸੀਂ ਆਗਿਆ ਵਿੱਚ ਚੱਲਦੇ ਹਾਂ ਆਗਿਆ ਕੀ ਹੈ ਗੁਰੂ ਦੀ ਹੱਥਾਂ ਪੈਰਾਂ ਨਾਲ ਕੰਮ ਕਰੋ ਚਿੱਤ ਗੁਰੂ ਨਾਲ ਮਾਲਕ ਨਾਲ ਜੋੜ ਕੇ ਰੱਖੋ ਤੇ ਜਿਹੜਾ ਮੇਰਾ ਵੀਰ ਟਰੈਕਟਰ ਚਲਾਏਗਾ ਟਰੈਕਟਰ ਚਲਾਉਂਦਾ ਹੈ ਚਿੱਤ ਉਹਦਾ ਗੁਰੂ ਨਾਲ ਜੁੜਿਆ ਵੀ ਮਾਲਕ ਨਾਲ ਚਿੱਤ ਜੁੜਿਆ ਜਿਹਦਾ ਹੱਥਾਂ ਪੈਰਾਂ ਨਾਲ ਉਹਨੇ ਆਗਿਆ 'ਚ ਚੱਲਣਾ ਹੈ ਉਹਨੇ ਕਿਸੇ ਦੀ ਵੱਟ ਨਹੀਂ ਵੱਢਣੀ ਇੱਥੇ ਤੱਕ ਹੈ ਮੇਰੀ ਜ਼ਮੀਨ ਮੈਂ ਵੱਟ ਨਹੀਂ ਵੱਢਣੀ ਉੱਥੇ ਆਗਿਆ 'ਚ ਚੱਲ ਰਿਹਾ ਸਮਝ ਲਓ ਟਰੈਕਟਰ ਤੇ ਬੈਠੇ ਦੀ ਵੀ ਬੰਦਗੀ ਹੋ ਰਹੀ ਹੈ ਆਖੋ ਸਤਨਾਮ ਸ੍ਰੀ ਵਾਹ ਰੱਬ ਨੂੰ ਚੇਤਾ ਕਰਦਾ ਹੀ ਤੇ ਸਿਮਰਨ ਕਰਨਾ ਹੁੰਦਾ ਹੈ ਯਾਦ ਹਿੰਦੀ ਦਾ ਸ਼ਬਦ ਹੈ ਚੇਤਾ ਪੰਜਾਬੀ ਦਾ ਸ਼ਬਦ ਹੈ ਸਿਮਰਨ ਸੰਸਕ੍ਰਿਤ ਦਾ ਸ਼ਬਦ ਹੈ ਯਾਦ ਕਰਨਾ ਚੇਤਾ ਕਰਨਾ ਇੱਕੋ ਹੀ ਗੱਲ ਹੈ ਮੇਰੇ ਵੀਰੋ ਤੁਹਾਡੇ ਚ ਬੜੇ ਮੇਰੇ ਸਿੰਘ ਭਰਾ ਹੈ ਆ ਮੇਰੇ ਬੜੇ ਵੀਰ ਨੇ ਬੰਦਗੀ ਕਰ ਰਹੇ ਨੇ ਉਹਨਾਂ ਨੇ ਕਦੀ ਗਲਤ ਕੰਮ ਨਹੀਂ ਕੀਤਾ ਵੱਟਾਂ ਨਹੀਂ ਵੱਢਦੇ ਕਿਸੇ ਦੀਆਂ ਆਪਣਾ ਹੱਕ ਦੀ ਖਾਧੀ ਰੋਟੀ ਸਾਰੀ ਜ਼ਿੰਦਗੀ ਉਹਨਾਂ ਨੇ ਬੰਦਗੀ ਕਰ ਹੀ ਰਹੇ ਨੇ ਹੋਰ ਕੀ ਕਰ ਰਹੇ ਨੇ ਪਰਮਾਤਮਾ ਦੇ ਹੁਕਮ 'ਚ ਚੱਲਦੇ ਨੇ ਜਿਹੜੇ ਹੁਣ ਮੇਰੀ ਬੇਨਤੀ ਨੂੰ ਫੇਰ ਸੁਣੋ ਇਹਨੂੰ ਹੋਰ ਖੋਲੋ ਜਿਵੇਂ ਹੁਣ ਮੰਨ ਲਓ ਆਪਾਂ ਇੱਥੇ ਧਾਰਨਾ ਪੜ੍ਹੀਏ ਵੀ ਅੱਠੇ ਪਹਿਰ ਦੀ ਸਮਾਧੀ ਲੱਗੀ ਰਹਿੰਦੀ ਹੈ ਰੱਬਾ ਤੇਰੇ ਪਿਆਰਿਆਂ ਦੀ ਤੇ ਸਾਡੇ ਦਿਮਾਗ 'ਚ ਕੌਣ ਆਇਆ ਮੇਰੇ ਵਰਗਾ ਬੰਦਾ ਆਏਗਾ ਵੀ ਇੱਕ ਬਾਬਾ ਜੀ ਬੈਠੇ ਆ ਅੱਖਾਂ ਬੰਦ ਕੀਤੀਆਂ ਹੋਈਆਂ ਨੇ ਅੱਠੇ ਪੈਰ ਚੌਂਕੜਾ ਮਾਰਿਆ ਨਾ ਚੌਂਕੜਾ ਖੁੱਲਿਆ ਨਾ ਅੱਖਾਂ ਖੁੱਲੀਆਂ ਆ ਗਿਆ ਦਿਮਾਗ 'ਚ ਇਦਾਂ ਦਾ ਜਦੋਂ ਆਪਾਂ ਅੱਠੇ ਪੈਰ ਦੀ ਸਮਾਧੀ ਇਹ ਦਿਮਾਗ 'ਚ ਜਦੋਂ ਆਉਣਾ ਹੈ ਸਾਡੇ ਇਦਾਂ ਦਾ ਬੰਦਾ ਸਾਹਮਣੇ ਆ ਜਾਣਾ ਪਰ ਤੁਸੀਂ ਦੱਸੋ ਵੀ ਅੱਠੇ ਪੈਰ ਸਮਾਧੀ ਲੱਗ ਸਕਦੀ ਹੈ ਭੁੱਖ ਵੀ ਲੱਗਣੀ ਹੈ ਸਰੀਰ ਨੂੰ ਭੁੱਖ ਵੀ ਲੱਗਣੀ ਹੈ ਕਿਰਿਆ ਵੀ ਕਰਨੀ ਹੈ ਇਸ਼ਨਾਨ ਵੀ ਕਰਨਾ ਪੈਣਾ ਹੈ ਸੌਣਾ ਵੀ ਪੈਣਾ ਆਰਾਮ ਵੀ ਚਾਹੀਦਾ ਹੈ ਅੱਠੇ ਪੈਰ ਦੀ ਸਮਾਧੀ ਦਾ ਮਤਲਬ ਹੀ ਇਹ ਹੈ ਜਿਹੜਾ ਰੱਬ ਨੂੰ ਹਰ ਵੇਲੇ ਯਾਦ ਰੱਖਦਾ ਹੈ ਚੇਤਾ ਰੱਖਦਾ ਹੈ ਮੈਂ ਗਲਤ ਕੰਮ ਨਹੀਂ ਕਰਨਾ ਮਹਾਰਾਜ ਨੇ ਰੋਕਿਆ ਹੈ ਕਿਸੇ ਦਾ ਹੱਕ ਨਹੀਂ ਖਾਣਾ ਮੈਂ ਦੁੱਧ 'ਚ ਪਾਣੀ ਪਾ ਕੇ ਨਹੀਂ ਵੇਚਣਾ ਮੈਂ ਕਿਸੇ ਦੇ ਸਰੀਰ ਨਾਲ ਖਿਲਵਾੜ ਨਹੀਂ ਕਰ ਸਕਦਾ ਮੈਂ ਮਿਲਾਵਟ ਨਹੀਂ ਕਰਨੀ ਬਸ ਜਿਹੜਾ ਬੰਦਾ ਇਹ ਸੋਚ ਕੇ ਆਪਣਾ ਕਾਰ ਵਿਹਾਰ ਕਰਦਾ ਉਹਦੀ ਬੰਦਗੀ ਟਰੈਕਟਰ ਤੇ ਬੈਠਾ ਬੰਦਗੀ ਕਰਦਾ ਹੈ ਰਿਸ਼ਤੇਦਾਰੀ ਵਿੱਚ ਮੈਂ ਇੱਕ ਬੰਦਾ ਵੇਖਿਆ ਹੈ ਰਾਤ ਵੇਲੇ ਮੱਝ ਸੰਗਲ ਤੁੜਾ ਕੇ ਭੱਜ ਗਈ ਮੱਝਾਂ ਕਈ ਵਾਰੀ ਸੰਗਲ ਤੁੜਾ ਲੈਂਦੀਆਂ ਨੇ ਕਿਸੇ ਦੇ ਖੇਤ ਵਿੱਚ ਜਾ ਕੇ ਛਟਾਲਾ ਸੀ ਛਟਾਲਾ ਆਪਾਂ ਬਰਸੀਨ ਕਹਿ ਦਿੰਦੇ ਹਾਂ ਮਾਲ ਵਿੱਚ ਛਟਾਲਾ ਬਰਸੀਨ ਚਾਰਾ ਹੀ ਮੱਝ ਉਹਨੂੰ ਲੱਗ ਗਿਆ ਪਤਾ ਵੀ ਮੱਝ ਤੇ ਰਾਤ ਸੰਗਲ ਤੁੜਾ ਕੇ ਭੱਜ ਗਈ ਛਟਾਲਾ ਖਾ ਆਈ ਕਿਸੇ ਦਾ ਵੇਖੋ ਬੰਦਾ ਇਦਾਂ ਦਾ ਹੈ ਉਹਨੇ ਵੇਖਿਆ ਵੀ ਕਿੰਨਾ ਦੇ ਕਹਿੰਦੇ ਉਹਨਾਂ ਦੇ ਖੇਤ ਵਿੱਚ ਸਵੇਰੇ ਉੱਠਿਆ ਮੱਝ ਲਿਆਂਦੀ ਘਰ ਸ਼ਾਮ ਵੇਲੇ ਬਾਲਟੀ ਦੁੱਧ ਦੀ ਭਰੀ ਬਾਲਟੀ ਭਰ ਕੇ ਉਹਨਾਂ ਦੇ ਘਰ ਲੈ ਗਿਆ ਕਹਿੰਦਾ ਆਹ ਲਓ ਜੀ ਕਹਿੰਦੇ ਕੀ ਕਹਿੰਦੇ ਸਾਡੀ ਮੱਝ ਨੇ ਸੰਗਲ ਤੁੜਾ ਲਿਆ ਤੇ ਤੁਹਾਡੇ ਖੇਤ ਵਿੱਚੋਂ ਪੱਠੇ ਖਾਧੇ ਸੀ ਆ ਦੁੱਧ ਇਹਦੇ ਤੇ ਹੱਕ ਮੇਰਾ ਨਹੀਂ ਤੁਹਾਡਾ ਬਣਦਾ ਆਖੋ ਸਤਨਾਮ ਇਹਦੇ ਤੇ ਹੱਕ ਮੇਰਾ ਨਹੀਂ ਤੁਹਾਡਾ ਬਣਦਾ ਇਦਾਂ ਦੇ ਬੰਦੇ ਵੀ ਨੇ ਚਾਹ ਨਹੀਂ ਪੀਂਦੇ ਕਿਸੇ ਦੇ ਘਰ ਦੀ ਇਹ ਨਹੀਂ ਵੀ ਸੂਗ ਮੰਨਦੇ ਨੇ ਇਹ ਮਾੜੀ ਛੋਟੀ ਜਾਤ ਦਾ ਜਾਤਾਂ ਪਾਤਾਂ ਨਹੀਂ ਵੀ ਨਾ ਯਾਰ ਕਿਸੇ ਦਾ ਕਾਹਨੂੰ ਇਦਾਂ ਦੇ ਆਫੀਸਰ ਵੀ ਵੇਖੇ ਨੇ ਆਫੀਸਰ ਵੀ ਚਾਹ ਦਾ ਕੱਪ ਨਹੀਂ ਪੀਤਾ ਕਿਸੇ ਤੋਂ ਆਪਣੀ ਜ਼ਿੰਦਗੀ ਦੇ ਵਿੱਚ ਲੋਕਾਂ ਦੇ ਕੰਮ ਕੀਤੇ ਆ ਆ ਬਾਕੀਆਂ ਦੇ ਤੇ ਢਿੱਡ ਭਰਦੀ ਨਹੀਂ ਮੈਂ ਸਾਰੇ ਉਹ ਤੇ ਕੋਈ ਹੀ ਹੁੰਦਾ ਬਾਕੀਆਂ ਦਾ ਤੇ ਹਾਥੀ ਢਿੱਡ ਲੱਗਿਆ ਜਿਹੜਾ ਵੀ ਜਾਂਦਾ ਚਾਹ ਪਾਣੀ ਕਰ ਦਿਓ ਚਾਹ ਪਾਣੀ ਕਰ ਦਿਓ ਚਾਹ ਪਾਣੀ ਕਰ ਦਿਓ ਚਾਹ ਪਾਣੀ ਕਰ ਦਿਓ ਇਹਨਾਂ ਦਾ ਢਿੱਡ ਭਰਦਾ ਹੀ ਨਹੀਂ ਭਾਵੇਂ ਸਵੇਰ ਦੇ 9 ਵਜੇ ਤੋਂ ਦਫ਼ਤਰ 'ਚ ਬਹਿਣਗੇ ਸ਼ਾਮ ਦੇ 5 ਵਜੇ ਤੱਕ ਚਾਹ ਪਾਣੀ ਮੰਗੀ ਜਾਂਦੇ ਨੇ ਹੁੰਦੇ ਨੇ ਚਾਹ ਪਾਣੀ ਬਿਨਾਂ ਕੋਈ ਕੰਮ ਅੱਜ ਕੱਲ੍ਹ ਹੁੰਦੇ ਨੇ ਬਈ ਨਹੀਂ ਹੁੰਦੇ ਚਾਹ ਪਾਣੀ ਤੋਂ ਬਿਨਾਂ ਬਣਦਾ ਹੀ ਕੱਖ ਨਹੀਂ ਨੌਕਰੀਆਂ ਆ ਡਿਗਰੀਆਂ ਲਈ ਫਿਰਦੇ ਨੇ ਵਿਚਾਰੇ ਨੌਜਵਾਨ ਵੀਰ ਆਪਣੇ ਚਾਹ ਪਾਣੀ ਬਸ ਪਰ ਕਈ ਇਦਾਂ ਦੇ ਵੀ ਨੇ ਜਿਨ੍ਹਾਂ ਨੇ ਕਦੇ ਚਾਹ ਦਾ ਕੱਪ ਨਹੀਂ ਪੀਤਾ ਕਿਸੇ ਤੋਂ ਕੰਮ ਕੀਤੇ ਨੇ ਕੁਰਸੀ ਤੇ ਬਹਿ ਕੇ ਕਿਉਂ ਕਰਦਾ ਹੈ ਭਾਈ ਤੂੰ ਐਂ ਤੂੰ ਕਿਉਂ ਨਹੀਂ ਲੈਂਦਾ ਚਾਹ ਪਾਣੀ ਕਹਿੰਦਾ ਰੱਬ ਤੇ ਵੇਖਦਾ ਜੇ ਸਰਕਾਰ ਨੇ ਕੈਮਰਾ ਨਹੀਂ ਲਾਇਆ ਉਹ ਸਟਿੰਗ ਆਪਰੇਸ਼ਨ ਕਹਿੰਦੇ ਨੇ ਨਾ ਹੋ ਜਾਂਦਾ ਹੁੰਦਾ ਹੈ ਕਹਿੰਦੇ ਜੇ ਉਹ ਮੇਰਾ ਨਹੀਂ ਕਰਦਾ ਕੋਈ ਸਰਕਾਰ ਨਹੀਂ ਵੇਖਦੀ ਦੁਨੀਆ ਨਹੀਂ ਵੇਖਦੀ ਉਹ ਰੱਬ ਤੇ ਵੇਖਦਾ ਉਹਦਾ ਕੈਮਰਾ ਤੇ ਫਿੱਟ ਹੈ ਮੇਰੇ ਤੇ ਕੈਮਰਾ ਤੇ ਫਿੱਟ ਹੈ ਤੇ ਤੁਸੀਂ ਦੱਸੋ ਵੀ ਰੱਬ ਨੂੰ ਯਾਦ ਰੱਖਦਾ ਉਹ ਬੰਦਾ 24 ਘੰਟੇ ਕੁਰਸੀ ਤੇ ਬਹਿ ਕੇ ਯਾਦ ਰੱਖਦਾ ਹੈ ਤੇ ਯਾਦ ਕਰਨਾ ਹੀ ਸਿਮਰਨ ਕਰਨਾ ਹੁੰਦਾ ਆਖੋ ਸਤਨਾਮ ਸ੍ਰੀ ਵਾਹ ਹੋਰ ਸਿਮਰਨ ਕੀ ਹੋਇਆ ਫਿਰ ਯਾਦ ਕਰਨਾ ਹੀ ਤੇ ਸਿਮਰਨ ਕਰਨਾ ਹੁੰਦਾ ਹੈ ਤੇ ਮੇਰੇ ਵਰਗਾ ਬੰਦਾ ਉਦਾਂ ਏਦਾਂ ਬੈਠਾ ਰਵੇ ਅੱਖਾਂ ਬੰਦ ਕਰਕੇ ਤੇ ਕੋਈ ਬੀਬੀ ਭੈਣ ਕੋਈ ਆ ਜਾਏ ਬਾਬਾ ਜੀ ਮੇਰਾ ਪੁੱਤ ਨਸ਼ੇ ਕਰਦਾ ਹੈ ਤੇ ਬੀਬੀ 11,000 ਰੁਪਈਆ ਜਮ੍ਹਾਂ ਕਰਾ ਦੇ ਪਾਠ ਕਰ ਦਿਆਂਗੇ ਆਪੇ ਹੀ ਛੱਡ ਦੂ ਆਖੋ ਸਤਨਾਮ ਸ੍ਰੀ ਵਾਹ ਬੱਚਾ ਆਇਆ ਹੀ ਨਹੀਂ ਗੁਰਦੁਆਰੇ ਉਹਨੂੰ ਸਮਝਾਇਆ ਨਹੀਂ ਬਾਹ ਤੋਂ ਫੜ ਕੇ ਗੱਲ ਵੀ ਨਹੀਂ ਕੀਤੀ ਬੱਚੇ ਨਾਲ ਤੇ ਮਮਤਾ ਦੀ ਮਾਰੀ ਮਾਂ ਨੇ ਦੇ ਦੇਣੇ ਨੇ 11,000 ਭਾਵੇਂ ਜਿਵੇਂ ਮਰਜ਼ੀ ਪ੍ਰਬੰਧ ਕਰਕੇ ਦੇਵੇ ਫਿਰ ਇਹ ਸਮਾਧੀ ਹੈ ਕੋਈ ਤਾਂ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਤੁਹਾਡੇ 'ਚ ਬੜੇ ਬੰਦੇ ਇਦਾਂ ਦੇ ਨੇ ਜਿਨ੍ਹਾਂ ਨੇ ਕਦੇ ਕਿਸੇ ਦਾ ਹੱਕ ਨਹੀਂ ਖਾਧਾ ਕਦੇ ਕਿਸੇ ਨਾਲ ਧੋਖਾ ਨਹੀਂ ਕੀਤਾ ਉਹ ਪਹਿਲਾਂ ਹੀ ਬੰਦਗੀ ਕਰ ਰਹੇ ਹੈ ਉਹਨਾਂ ਨੂੰ ਪਤਾ ਹੀ ਨਹੀਂ ਵੀ ਬੰਦਗੀ ਹੈ ਕੀ ਉਹ ਇਹ ਸਮਝੀ ਬੈਠੇ ਐ ਵੀ ਯਾਰ ਅੱਠੇ ਪੈਰ ਦੀ ਸਮਾਧੀ ਤੇ ਐ ਹੁੰਦਾ ਵੀ ਅੱਖਾਂ ਬੰਦ ਕਰਕੇ ਚੌਂਕੜਾ ਲਾ ਕੇ ਬੈਠੇ ਰਹੋ ਵੀ ਬੈਠੇ ਹੀ ਰਹੋ ਉਹ ਪਤਾ ਕੀ ਕਹਿੰਦੇ ਨੇ ਯਾਰ ਜੇ ਮੈਂ ਬਹਿ ਗਿਆ ਮੇਰੇ ਨਿਆਣੇ ਭੁੱਖੇ ਮਰ ਜਾਣਗੇ ਆਪਾਂ ਤੇ ਫਿਰ ਇਹ ਕਰ ਹੀ ਨਹੀਂ ਸਕਦੇ ਤੇ ਕੰਮ ਹੀ ਬਾਹਲਾ ਔਖਾ ਹੈ ਅਸੀਂ ਤੇ ਕਰ ਹੀ ਨਹੀਂ ਸਕਦੇ ਪਰ ਕਰ ਤੁਸੀਂ ਰਹੇ ਹੋ ਤੁਹਾਨੂੰ ਆਪ ਨੂੰ ਪਤਾ ਹੀ ਨਹੀਂ ਵੀ ਕਰ ਰਹੇ ਹਾਂ ਸਾਡੇ ਆ ਸੱਜ ਸਿੱਧੇ ਸਾਦੇ ਮਾਲਵੇ ਦੇ ਲੋਕ ਨੇ ਭੋਲੇ ਭਾਲੇ ਲੋਕ ਨੇ ਬਹੁਤਿਆਂ ਨੇ ਬਹੁਤਿਆਂ ਦੇ ਬਹੁਤਿਆਂ ਤੇ ਕਿਰਪਾ ਹੈ ਕੋਈ ਕੋਈ ਚਲੋ ਚਤਰ ਚਲਾਕਾਂ ਦੀ ਵੀ ਕਮੀ ਕੋਈ ਨਹੀਂ ਬਥੇਰੇ ਹੋਣਗੇ ਪਰ ਬਹੁਤ ਭੋਲੇ ਭਾਲੇ ਆ ਪਹਿਲਾਂ ਹੀ ਜੁੜੇ ਹੋਏ ਆ ਜੇ ਤੁਸੀਂ ਗੁਰਮਤ ਨੂੰ ਸਮਝ ਲਓ ਗੁਰਮਤ ਬੜੀ ਸੌਖੀ ਹੈ ਇਹ ਤੇ ਸਾਡੇ ਵਰਗਿਆਂ ਨੇ ਔਖੀ ਕਰਤੀ ਗੁਰੂ ਦੀ ਮੱਤ ਤੇ ਬੜਾ ਸੌਖਾ ਤਰੀਕਾ ਹੈ ਇਹ ਤੇ ਹੱਥਾਂ ਪੈਰਾਂ ਨਾਲ ਨਾਮਾ ਕਹਿ ਤਲੋਚਨਾ ਮੁਖ ਤੇ ਰਾਮ ਸਮਾਲ ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਹੱਥ ਪਾਉ ਕਰ ਹਾਥ ਪਾਓ ਕਰ ਨਾਮਾ ਕਹਿ ਮੁਖ ਤੇ ਰਾਮ ਸਮਾਲ ਹੱਥ ਪਾਉ ਕਰ ਕਾਮ ਸਭ ਕੀਤ ਨਿਰੰਜਨ ਨਾਲ ਹੱਥ ਪਾਉ ਕਰ ਕਾਮ ਸਭ ਕੀਤ ਨਿਰੰਜਨ ਨਾਲ ਹੱਥ ਪਾਉ ਕਰ ਗੱਜ ਕੇ ਬਈ ਸਾਰੇ ਨਹੀਂ ਬੋਲੋ ਫਿਰ ਬੋ ਹੱਥ ਪਾਉ ਕਰ ਪੜੋ ਪੜੋ ਫਿਰ ਬੋ ਹੱਥ ਪਾਉ ਕਰ ਨਾਲ ਹੱਥਾਂ ਪੈਰਾਂ ਨਾਲ ਕੰਮ ਕਰੀ ਚੱਲੋ ਚੀਤ ਨਿਰੰਜਨ ਨਾਲ ਤੇ ਜਿਹਦਾ ਚਿੱਤ ਮਾਲਕ ਨਾਲ ਜੁੜਿਆ ਹੁੰਦਾ ਉਹਦੇ ਹੱਥ ਪੈਰ ਗਲਤ ਕੰਮ ਕਰਦੇ ਹੀ ਨਹੀਂ ਕਦੀ ਹੱਥਾਂ ਨਾਲ ਉਹਨੇ ਗਲਤ ਕੰਮ ਕਰਨਾ ਹੀ ਨਹੀਂ ਜਿਹਦਾ ਚਿੱਤ ਮਾਲਕ ਨਾਲ ਜੁੜਿਆ ਹੁੰਦਾ ਹੈ ਜਿਹਦਾ ਚਿੱਤ ਗੁਰੂ ਨਾਲ ਜੁੜਿਆ ਰਹੇਗਾ ਇਹ ਅੱਠੇ ਪੈਰ ਦੀ ਸਮਾਧੀ ਅੱਠੇ ਪੈਰ ਰੱਬ ਨੂੰ ਚੇਤਾ ਰੱਖਣਾ ਹੀ ਅੱਠੇ ਪੈਰ ਸਮਾਧੀ ਹੈ ਰੱਬ ਨੂੰ ਯਾਦ ਰੱਖ ਕੇ ਸਾਰੇ ਕੰਮ ਕਰੀ ਚੱਲੋ ਪਰ ਰੱਬ ਤੇ ਵੇਖਦਾ ਪਰਮਾਤਮਾ ਤੇ ਵੇਖਦਾ ਪਰਮਾਤਮਾ ਤੇ ਵੇਖਦਾ ਮੇਰੇ ਅੰਦਰ ਹੀ ਹੈ ਮੈਨੂੰ ਵੇਖਦਾ ਮੇਰੇ ਸਭ ਸਭ ਫੁਰਨਿਆਂ ਦਾ ਵੀ ਪਤਾ ਉਹਨੂੰ ਇਹੀ ਅੱਠੇ ਪੈਰ ਦੀ ਸਮਾਧੀ ਹੈ ਇਸ ਕਰਕੇ ਆਪ ਛੱਡ ਸਦਾ ਰਹਿ ਪਰਨੈ ਆਪਣਾ ਆਪ ਛੱਡ ਗੁਰੂ ਦੇ ਪੱਲੇ ਪੈ ਜਾ ਗੁਰਬਿਨ ਅਵਰ ਨਾ ਜਾਣਾ ਗੁਰੂ ਤੋਂ ਬਿਨਾਂ ਹੋਰ ਨਹੀਂ ਮੈਂ ਕਿਸੇ ਨੂੰ ਜਾਣਦਾ ਕੋਈ ਜੋ ਮਰਜ਼ੀ ਕਹੀ ਜਾਵੇ ਫਲਾਣੇ ਥਾਂ ਤੇ ਬਾਬਾ ਰਹਿੰਦਾ ਫਲਾਣੇ ਥਾਂ ਤੇ ਪੀਰ ਰਹਿੰਦਾ ਫਲਾਣੇ ਥਾਂ ਤੇ ਕਬਰ ਹੈ ਫਲਾਣੇ ਥਾਂ ਤੇ ਜਾਓ ਫਲਾਣੇ ਥਾਂ ਤੇ ਜਾਓ ਅਸੀਂ ਜੀ ਆਪਣੇ ਗੁਰੂ ਦੇ ਸੱਚੇ ਗਿਆਨ ਤੋਂ ਬਿਨਾਂ ਕੁਝ ਨਹੀਂ ਸੁਣਦੇ ਤੂੰ 100 ਮੀਲ ਕਹੇਗਾ ਮੈਂ 100 ਮੀਲ ਵੀ ਜਾਊਂ ਮੈਂ 10 ਮੈਂ 1000 ਕਿਲੋਮੀਟਰ ਸਫ਼ਰ ਕਰਨ ਨੂੰ ਤਿਆਰ ਹਾਂ ਪਰ ਮੈਨੂੰ ਗੱਲ ਗੁਰੂ ਦੀ ਸਮਝ ਆਵੇ ਗੁਰਬਾਣੀ ਦੀ ਗੱਲ ਸਮਝ ਆਵੇ ਤੇ ਸਮਝਾਂਗੇ ਨਹੀਂ ਤੇ ਅਸੀਂ ਨਹੀਂ ਜਾਂਦੇ ਕਿਤੇ ਅਸੀਂ ਨਹੀਂ ਮੰਨਦੇ ਕਿਸੇ ਨੂੰ ਸੱਚੀ ਗੱਲ ਸਮਝਾਓ ਲੌਜਿਕ ਹੋਵੇ ਦਲੀਲ ਹੋਵੇ ਹਰ ਗੱਲ ਬਾਦਲੀਲ ਲੌਜੀਕਲੀ ਗੱਲ ਸਮਝ ਜਾਵੇ ਮੇਰੀ ਜ਼ਿੰਦਗੀ 'ਚ ਲਾਗੂ ਹੋ ਸਕੇ ਇਹ ਨਹੀਂ ਮੇਰੇ ਤੋਂ ਤਾਂ ਹੀ ਲੰਘ ਜੇ ਸਾਰਾ ਕੁਛ ਮੇਰੀ ਗੱਲ ਸਮਝ ਵਿੱਚ ਪਵੇ ਮੇਰੀ ਗੱਲ ਮੇਰੇ ਘਰ ਦੀ ਗੱਲ ਮੇਰੇ ਪਰਿਵਾਰ ਦੀ ਸੌਖਾ ਜਿਹੜਾ ਮੈਂ ਸਮਝ ਸਕਾਂ ਤੇ ਗੁਰਮਤ ਤੇ ਬਹੁਤ ਸੌਖੀ ਹੈ ਸਾਡੇ ਵਰਗਿਆਂ ਨੇ ਔਖੀ ਕਰਤੀ ਗੁਰਬਿਨ ਅਵਰ ਨਾ ਜਾਣਾ ਕੋਈ ਗੁਰੂ ਤੋਂ ਬਿਨਾਂ ਹੋਰ ਨਾ ਜਾਣੇ ਇਹ ਗੱਲ ਉਹਦੀ ਚੱਲ ਰਹੀ ਹੈ ਜੀ ਜਿਹੜਾ ਪ੍ਰਵਾਨ ਹੋਣਾ ਚਾਹੁੰਦਾ ਹੈ ਗੁਰੂ ਅਮਰਦਾਸ ਜੀ ਉਹਦੀ ਗੱਲ ਕਰਦੇ ਨੇ ਜਿਹੜਾ ਪ੍ਰਵਾਨ ਹੋਣਾ ਚਾਹੁੰਦਾ ਹੈ ਜਿਹੜਾ ਸਾਹਮਣੇ ਖੜਨਾ ਚਾਹੁੰਦਾ ਹੈ ਜਿਹੜਾ ਲੇਖੇ ਲੱਗਣਾ ਚਾਹੁੰਦਾ ਜਿਉਂਦਾ ਜਿਉਂਦਾ ਇਹ ਉਹਦੀ ਗੱਲ ਕਰਦੇ ਹੈ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹੇ ਪਰਣੈ ਗੁਰਬਿਨ ਅਵਰ ਨਾ ਜਾਣੈ ਹੋਏ ਗੁਰੂ ਤੋਂ ਬਿਨਾਂ ਕਿਸੇ ਨੂੰ ਨਹੀਂ ਜਾਣਦੇ ਹਾਂਜੀ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਮਹਾਰਾਜ ਕਹਿੰਦੇ ਪਿਆਰਿਓ ਸੁਣੋ ਉਹੀ ਸਨਮੁਖ ਹੋ ਸਕਦਾ ਹੈ ਜਿਹੜਾ ਗੁਰੂ ਦੇ ਪੱਲੇ ਪੈ ਚੁੱਕਿਆ ਹੈ ਗੁਰੂ ਤੋਂ ਬਿਨਾਂ ਜਾਣਦਾ ਨਹੀਂ ਕਿਸੇ ਨੂੰ ਤੁਕਲਾਨੀ ਨਗਰ ਦੇ ਵਿੱਚ ਰਿਸ਼ਤਾ ਹੋਇਆ ਭਾਈ ਆਕੁਲ ਦੀ ਸਪੁੱਤਰੀ ਦਾ ਭਾਈ ਆਕੁਲ ਗੁਰੂ ਅਰਜਨ ਦੇਵ ਜੀ ਦਾ ਸੱਚੇ ਪਾਤਸ਼ਾਹ ਦਾ ਸੇਵਾਦਾਰ ਹੈ ਉਹਨਾਂ ਵੇਲਿਆਂ ਦੇ ਵਿੱਚ ਬ੍ਰਾਹਮਣ ਰਿਸ਼ਤੇ ਕਰਦੇ ਸੀ ਬਹੁਤੇ ਪਰ ਗੁਰੂ ਦੇ ਸਿੱਖਾਂ ਨੇ ਆਪਣੀਆਂ ਬੱਚੀਆਂ ਦੇ ਰਿਸ਼ਤੇ ਆਪ ਕਰਨੇ ਸ਼ੁਰੂ ਕਰ ਦਿੱਤੇ ਹੁਣ ਜਿਹੜੀ ਇਹ ਬਖਸ਼ਿਸ਼ ਕੀਤੀ ਗੁਰੂ ਸਾਹਿਬ ਨੇ ਨਹੀਂ ਤੇ ਪਹਿਲਾਂ ਪਿਓ ਆਪਣੀ ਧੀ ਦਾ ਰਿਸ਼ਤਾ ਨਹੀਂ ਸੀ ਕਰ ਸਕਦਾ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਵੀ ਬੱਚੀ ਸਾਡੀ ਹੈ ਆਪਣੀ ਬੱਚੀ ਵਾਸਤੇ ਆਪਣੀ ਧੀ ਵਾਸਤੇ ਅਸੀਂ ਵਾਰਾ ਆਪ ਲੱਭਣਾ ਹੈ ਤੇ ਬ੍ਰਾਹਮਣ ਇੱਕ ਉਸ ਇਲਾਕੇ ਦਾ ਆਇਆ ਉਹ ਕਹਿੰਦਾ ਜੀ ਭਾਈ ਆਕੁਲ ਜੀ ਮੈਨੂੰ ਪਤਾ ਵੀ ਰਿਸ਼ਤੇ ਤੇ ਤੁਸੀਂ ਨਹੀਂ ਕਰਾਉਂਦੇ ਆਪ ਹੀ ਲੱਭਦੇ ਹੋ ਪਰ ਤੁਹਾਡੀ ਬੱਚੀ ਦਾ ਰਿਸ਼ਤਾ ਤੇ ਮੈਂ ਲੱਭੂੰਗਾ ਤੁਹਾਡੇ ਵਰਗਾ ਹੀ ਪਰਿਵਾਰ ਲੱਭ ਲੈਣਾ ਮੈਂ ਬੜਾ ਗਿਆ ਵੀ ਵੇਖ ਲੈ ਤੂੰ ਕਹਿੰਦਾ ਨਾ ਜੀ ਮੈਂ ਹੀ ਕਰਾਊਂਗਾ ਰਿਸ਼ਤਾ ਚੱਲ ਕਰਾਇਆ ਰਿਸ਼ਤਾ ਲੱਭਦਾ ਰਿਹਾ ਭਾਈ ਆਕੁਲ ਦੀ ਸਪੁੱਤਰੀ ਦਾ ਰਿਸ਼ਤਾ ਕਰਤਾ ਭਾਈ ਸਾਦੇ ਦੇ ਪੁੱਤ ਭਾਈ ਸਾਦੇ ਦੇ ਪੁੱਤਰ ਸਾਧੂ ਨਾਲ ਤੇ ਬੜਾ ਖੁਸ਼ ਹੋ ਕੇ ਆ ਕੇ ਕਹਿੰਦਾ ਜੀ ਮੈਂ ਰਿਸ਼ਤਾ ਕਰ ਆਇਆ ਪੱਕਾ ਤੇ ਉਸ ਵੇਲੇ ਕਹਿੰਦੇ ਭਾਈ ਬੜੇ ਚਾਅ ਨਾਲ ਦੱਸਦਾ ਕਹਿੰਦਾ ਬਈ ਜ਼ਮੀਨ ਚੰਗੀ ਹੈ ਜਾਇਦਾਦ ਬਥੇਰੀ ਹੈ ਕੰਮਕਾਰ ਬਹੁਤ ਸੋਹਣਾ ਹੈ ਮੁੰਡੇ ਦਾ ਕੱਦ ਵੀ ਵਧੀਆ ਰੰਗ ਰੂਪ ਸੋਹਣਾ ਹੈ ਸਾਰਾ ਦੱਸਤਾ ਭਾਈ ਆਕੁਲ ਕਹਿੰਦਾ ਬਾਕੀ ਗੱਲਾਂ ਛੱਡ ਇਹ ਦੱਸ ਵੀ ਉਹਨਾਂ ਦੇ ਘਰ ਵਿੱਚ ਸਿੱਖੀ ਹੈ ਸਿੱਖੀ ਹੈ ਇਹ ਦੱਸ ਉਹ ਕਹਿੰਦਾ ਇਹ ਤੇ ਮੈਂ ਪਤਾ ਹੀ ਨਹੀਂ ਕੀਤਾ ਤੇ ਕਹਿੰਦੇ ਤੂੰ ਪਤਾ ਫਿਰ ਕੀ ਕੀਤਾ ਜੇ ਤੂੰ ਸਿੱਖੀ ਨਹੀਂ ਵੇਖੀ ਤੇ ਤੂੰ ਵੇਖਿਆ ਕੀ ਜੇ ਅਗਲਾ ਸ਼ਰਾਬ ਪੀਂਦਾ ਹੋਇਆ ਗਲਾਸੀ ਦੇ ਵਿੱਚ ਘੋਲ ਕੇ ਕੀਲਿਆਂ ਦੇ ਕੀਲੇ ਪੀ ਜਾਂਦੇ ਨੇ ਲੋਕ ਪਿੰਡਾਂ 'ਚ ਵੇਖੇ ਹੀ ਨੇ ਤੁਸੀਂ 10 ਏਕੜ ਦਾ ਮਾਲਕ ਸੀ ਅੱਜ ਭੁੱਖਾ ਮਰਦਾ ਹੈ ਨਸ਼ਿਆਂ ਦੇ ਵਿੱਚ ਜ਼ਮੀਨਾਂ ਖਾ ਗਏ ਸਾਰੀਆਂ ਪੀ ਗਏ ਘੋਲ ਘੋਲ ਕੇ ਗਲਾਸੀਆਂ 'ਚ ਪੀ ਗਏ ਸਾਰਾ ਕੁਛ ਕਹਿੰਦੇ ਫਿਰ ਤੂੰ ਵੇਖਿਆ ਹੀ ਕੀ ਹੈ ਜੇ ਤੂੰ ਸਿੱਖੀ ਨਹੀਂ ਵੇਖੀ ਪਰ ਉਦੋਂ ਅੱਜ ਵਾਲਾ ਕੰਮ ਨਹੀਂ ਸੀ ਹੁੰਦਾ ਉਦੋਂ ਲੋਕੀ ਗੱਲ ਜੇ ਹੋ ਗਈ ਤੇ ਹੋ ਗਈ ਏਦਾਂ ਸੀ ਸਿਸਟਮ ਅੱਜ ਵਾਲਾ ਸਿਸਟਮ ਨਹੀਂ ਸੀ ਅੱਜ ਕੱਲ੍ਹ ਤੇ ਜਿਵੇਂ ਲੋਕੀ ਬੱਚਿਆਂ ਨੂੰ ਵੇਚਦੇ ਆ ਨਾ ਏਦਾਂ ਜਿਵੇਂ ਆਪਾਂ ਟਰੈਕਟਰ ਵੇਚਦੇ ਹਾਂ ਮੱਝ ਵੇਚਣੀ ਹੋਵੇ ਲੋਕੀ ਆ ਕੇ ਪੁੱਛਣਗੇ ਓਏ ਫਲਾਣਾ ਸਿਆਂ ਮੱਝ ਵੇਚਣੀ ਹੈ ਹਾਂ ਭਾਈ ਮੱਝ ਦਾ ਕੀ ਲੈਣਾ ਹੈ ਮੱਝ ਦਾ ਕੀ ਲੈਣਾ ਹੈ ਏਦਾਂ ਲੋਕੀ ਅੱਜ ਕੱਲ੍ਹ ਨੌਜਵਾਨ ਜਿਨ੍ਹਾਂ ਦੇ ਮੁੰਡੇ ਜਵਾਨ ਨੇ ਉਹਨਾਂ ਨੂੰ ਪਤਾ ਕੀ ਪੁੱਛਦੇ ਨੇ ਫਲਾਣਾ ਸਿਆਂ ਤੇਰਾ ਪੁੱਤ ਜਵਾਨ ਹੈ ਹਾਂ ਮੁੰਡੇ ਦਾ ਕੀ ਲੈਣਾ ਹੈ ਮੋਟਰਸਾਈਕਲ ਕਿ ਗੱਡੀ ਕਿ ਨਗਦੀ ਲਾਉਂਗੇ ਪੈਸੇ ਕੀ ਲੈਣਾ ਪੁੱਤ ਦਾ, ਇਦਾਂ ਲੋਕੀ ਗੱਲਾਂ ਕਰਦੇ ਨੇ ਤੇ ਪੁੱਤ ਵੇਚਣ ਵਾਲੀਆਂ ਗੱਲਾਂ ਨੇ ਗੁਰਮੁਖੋ। ਜੇ ਇੱਕ ਪਾਸੇ ਮੋਟਰਸਾਈਕਲ ਮਿਲਦਾ ਹੈ ਕੋਈ ਹੋਰ ਵਿਚੋਲਾ ਆ ਜੇ ਕਹਿਣਗੇ ਉਧਰੋਂ ਤੇ ਗੱਡੀ ਦਵਾ ਦਿਆਂ, ਕਹਿਣਗੇ ਇਧਰ ਛੱਡ ਦਿੰਦੇ ਹਾਂ ਫਿਰ ਉਧਰ ਕਰ ਲੈਂਦੇ ਹਾਂ, ਇਦਾਂ ਵੀ ਚੱਲਦਾ ਕੰਮ। ਬੱਚੇ ਪੁੱਤ ਵੇਚੇ ਜਾਂਦੇ ਇਦਾਂ ਲੱਗਦਾ ਹੈ। ਤੇ ਪੁਰਾਣੇ ਸਮਿਆਂ 'ਚ ਲੋਕੀ ਕਹਿੰਦੇ ਹੁੰਦੇ ਸੀ ਓਏ ਫਲਾਣੇ ਬੰਦੇ ਨੇ ਧੀ ਵੇਚਤੀ, ਫਲਾਣੇ ਬੰਦੇ ਨੇ ਧੀ ਵੇਚਤੀ, ਉਹ ਵੇਖੋ ਉਹਨੇ ਧੀ ਵੇਚੀ, ਧੀ ਦੇ ਪੈਸੇ ਲੈ ਲਏ, ਲੜਕੀ ਦੇ ਪੈਸੇ ਲੈ ਲਏ। ਬਿਹਾਰ ਵਿੱਚ ਮਾਫ਼ ਕਰਨਾ ਕਹਿਣਾ ਪੈਂਦਾ ਹੈ। ਇੱਥੇ ਕਈ ਖਰੀਦ ਕੇ ਲਿਆਉਂਦੇ ਨੇ ਔਰਤਾਂ ਨੂੰ, 50,000 ਦੀ ਬੀਬੀ ਖਰੀਦ ਲਿਆਂਦੀ, 1,00,000 ਰੁਪਈਏ ਦੀ ਬੀਬੀ ਖਰੀਦ ਲਿਆਂਦੀ, ਜਿਹਦਾ ਕਿਤੇ ਰਿਸ਼ਤਾ ਵਿਆਹ ਨਹੀਂ ਹੁੰਦਾ ਉਹ ਰਿਸ਼ਤੇ ਲੈ ਆਉਂਦੇ ਨੇ ਖਰੀਦ ਕੇ। ਹੁਣ ਦਾ ਤੇ ਚਲੋ ਪਤਾ ਨਹੀਂ, 15-20 ਸਾਲ ਪਹਿਲਾਂ ਤੇ ਬਹੁਤ ਆਉਂਦੀ ਬੀਬੀਆਂ ਵਿਆਹ ਹੁੰਦੇ ਸੀ। ਸਾਡੇ ਪਿੰਡ 'ਚ 5-7 ਇੱਦਾਂ ਦੀਆਂ ਹੈਗੀਆਂ ਜੀ ਬੀਬੀ, ਇਹ ਜੀ ਖਰੀਦ ਕੇ ਲਿਆਂਦੀ, ਤੇ ਇੱਦਾਂ ਬਹਿ ਕੇ ਗੱਲਾਂ ਕਰਨਗੇ ਯਾਰ ਕਿਵੇਂ ਧੀ ਵੇਚ ਦਿੰਦੇ ਆ ਲੋਕ, ਧੀ ਦੇ ਪੈਸੇ ਕਿਵੇਂ ਲੈ ਲੈਂਦੇ ਆ, ਗੱਲਾਂ ਕਰਦੇ ਨੇ ਧੀ ਦੇ ਪੈਸੇ ਕਿਵੇਂ ਲੈ ਲੈਂਦੇ ਆ। ਤੇ ਫਿਰ ਆਪਾਂ ਹਿੰਮਤ ਕਰੀਏ ਕਹਿਣ ਦੀ ਵੀ ਆਹ ਇਸ ਬੰਦੇ ਨੇ ਪੁੱਤ ਵੇਚਿਆ, ਉਹ ਆਪਣਾ ਪੁੱਤ ਦੇ ਪਤਾ ਨਹੀਂ ਪੈਸੇ ਕਿਵੇਂ ਲੈ ਲੈਂਦਾ ਹੈ। ਆਪਾਂ ਇੱਦਾਂ ਉਹਦੇ ਗੇਟ ਅੱਗੋਂ ਲੰਘਦੇ ਕਹਿ ਸਕਦੇ ਹਾਂ ਵੀ ਇਹਨੇ ਪੁੱਤ ਵੇਚਿਆ, ਉਹ ਆਪਣਾ ਪੁੱਤ ਵੇਚਿਆ ਵਿਆਹਿਆ ਨਹੀਂ। ਪਰ ਮਰਦ ਪ੍ਰਧਾਨ ਦੇਸ਼ ਹੈ ਇੱਥੇ, ਜੇ ਕੋਈ ਦੁਖੀ ਹੋਇਆ ਪਿਓ ਵਿਪਤਾ ਦੇ ਮਾਰੇ ਨੇ, ਕਿਸੇ ਨੇ ਧੀ ਦਾ ਪਤਾ ਨਹੀਂ ਪੈਸਾ ਲੈ ਲਿਆ ਤੇ ਦੁਨੀਆ ਗੱਲਾਂ ਕਰਦੀ ਸੀ ਇਹਨੇ ਧੀ ਵੇਚਤੀ, ਜਿਹੜੇ ਪੁੱਤ ਵੇਚਦੇ ਨੇ ਉਹਨਾਂ ਨੂੰ ਕਦੋਂ ਕਹਿਣ ਲੱਗਾਂਗੇ ਆਪਾਂ। ਤੇ ਜੇ ਕਿਤੇ ਕੋਈ ਇਦਾਂ ਦਾ ਸਿਸਟਮ ਇੱਥੇ ਨਾ ਬੋਰਡ ਤੇ ਲਿਖਿਆ ਪਿੰਡਾਂ ਦੇ ਵਿੱਚ ਮਿਲਦਾ ਹੈ, ਪਿੰਡ ਤੋਂ ਬਾਹਰ ਬਾਹਰ ਸਾਡੇ ਪਿੰਡ ਵਿੱਚ ਮਹੰਤਾਂ ਦੇ ਆ ਜਿਹੜੇ ਨੱਚਣ ਟੱਪਣ ਵਾਲੇ ਆ ਮਹੰਤ ਕਹਿੰਦੇ ਉਹਨਾਂ ਨੂੰ, ਮਹੰਤਾਂ ਦਾ 1100 ਰੁਪਈਆ ਪੱਕਾ ਕਰਤਾ, ਭੰਡਾਂ ਦਾ 300 ਰੁਪਈਆ ਪੱਕਾ ਕਰਤਾ, ਇੱਦਾਂ ਪਿੰਡਾਂ 'ਚ ਲਿਖਿਆ ਨੇ ਬੋਰਡ ਲਾਏ ਨੇ, ਪੰਚਾਇਤ ਨੇ ਲਾਏ ਨੇ ਬੋਰਡ ਪੱਕੇ ਵੀ ਮਹੰਤਾਂ ਦਾ 1100, ਭੰਡਾਂ ਦਾ 300, ਲਾਗਨ ਦਾ 200, ਇੱਦਾਂ ਦਾ ਲਿਖਿਆ ਹੋਇਆ, ਲਾਗੀ ਦੇ ਇੰਨੇ ਪੈਸੇ ਪੱਕੇ, ਇੱਦਾਂ ਕਰਤੇ। ਕਿਤੇ ਪਿੰਡਾਂ ਦੀਆਂ ਪੰਚਾਇਤਾਂ ਜਾਗ ਪੈਣ ਲਿਖਣ, ਆਹ ਕੁਛ ਲਿਖਿਆ ਜਾਵੇ ਕਿ ਸਾਡੇ ਪਿੰਡ ਵਿੱਚ ਦਾਜ ਦਹੇਜ ਨਹੀਂ ਲਿਆ ਜਾਏਗਾ, ਇਦਾਂ ਦੇ ਵਿਆਹ ਹੋਣਗੇ, ਸਾਰਾ ਪਿੰਡ ਮੰਨੇ ਉਹਨਾਂ ਗੱਲਾਂ ਨੂੰ। ਜੇ ਅੱਜ ਪੁੱਤ ਵਿਆਹੁੰਦੇ ਆ ਕੱਲ ਨੂੰ ਧੀਆਂ ਵੀ ਤੇ ਅਸੀਂ ਵਿਆਹਣੀਆਂ ਨੇ, ਕੱਲ ਨੂੰ ਪੋਤਰੀਆਂ ਨਹੀਂ ਵਿਆਹਣੀਆਂ। ਸਮਾਜ ਬਦਲਾਂਗੇ ਤੇ ਬਦਲੇਗਾ ਕਿ ਲੋਕਾਂ ਲਈ ਵੇਖੀ ਚੱਲੀਏ ਵੀ ਦੁਨੀਆ ਬਦਲੇਗੀ, ਦੁਨੀਆ ਅਸੀਂ ਬਦਲੀਏ, ਆਪਣੇ ਤੋਂ ਸ਼ੁਰੂ ਕਰੋ, ਆਪਣੇ ਘਰ ਤੋਂ ਸ਼ੁਰੂ ਕਰੋ। ਪਰ ਅੱਗੇ ਨਾਲੋਂ ਬਹੁਤ ਫਰਕ ਪੈ ਰਿਹਾ। ਮੈਂ ਬਹੁਤ ਐਸ ਇੱਧਰ ਸੰਗਰੂਰ ਦੇ ਇਲਾਕੇ ਦੇ ਵਿੱਚ ਪਿਛਲੇ ਸਾਲ ਇੱਕ ਪਿੰਡ ਵਿੱਚ 12 ਵਿਆਹ ਹੋਏ ਸੀ ਨੌਜਵਾਨਾਂ ਦੇ, 12 ਆਨੰਦ ਕਾਰਜ ਸਵੇਰੇ 5 ਵਜੇ 12 ਆਨੰਦ ਕਾਰਜ ਹੋਏ ਤੇ ਲੰਗਰ ਦੇ ਵਿੱਚ ਬਹਿ ਕੇ ਉਹਨਾਂ ਨੇ ਰੋਟੀ ਖਾ ਲਈ, ਪ੍ਰਸ਼ਾਦਾ ਛਕ ਲਿਆ, ਪਿੰਡ 'ਚ ਵੀ ਨਹੀਂ ਪਤਾ ਲੱਗਿਆ ਵੀ ਵਿਆਹ ਵੀ ਹੋ ਗਿਆ। ਆਖੋ ਸਤਨਾਮ ਸ੍ਰੀ ਵਾਹ। 12 ਆਨੰਦ ਕਾਰਜ ਇੱਕ ਪਿੰਡ ਵਿੱਚ ਹੋਏ, ਇਦਾਂ ਸਮਾਜ ਬਦਲੇਗਾ, ਗੱਲਾਂ ਨਾਲ ਨਹੀਂ। ਕਿੰਨਾ ਕਿੰਨਾ ਪੈਸਾ ਅਸੀਂ ਰੋੜਦੇ ਹਾਂ ਵੇਖੋ। ਚਲੋ ਇਹ ਪ੍ਰਕਰਨ ਵੈਸੇ ਬਹੁਤ ਲੰਮਾ ਵਿੱਚ ਦੀ, ਚਲੋ ਗੱਲ ਆਪਾਂ ਕਰ ਲਈ। ਹੁਣ ਜਦੋਂ ਰਿਸ਼ਤੇ ਤੇ ਉਦੋਂ ਹੋ ਗਏ, ਗੱਲ ਪੱਕੀ ਮੰਨੀ ਜਾਂਦੀ ਸੀ। ਸਾਧੂ ਦਾ ਵਿਆਹ ਹੈ, ਬਰਾਤ ਚੜ੍ਹੀ ਹੈ, ਢੁਕਾ ਹੋ ਗਿਆ, ਜਦੋਂ ਪਿੰਡ 'ਚ ਆਏ ਗੱਲਾਂ ਬਾਤਾਂ ਚੱਲੀਆਂ, ਅਰਦਾਸਾਂ ਦੀ ਗੱਲ ਆਈ, ਹੋਰ ਕਈ ਗੱਲਾਂ ਵੇਖ ਕੇ ਪਤਾ ਲੱਗ ਗਿਆ ਵੀ ਇਹ ਤੇ ਕਰਮ ਕਾਂਡੀ ਤੇ ਮਨਮਤੀਏ ਨੇ, ਇਹ ਗੁਰੂ ਦੇ ਸਿੱਖ ਤੇ ਹੈ ਨਹੀਂ, ਕੋਈ ਸਿੱਖਾਂ ਵਾਲਾ ਕੰਮ ਹੀ ਕੋਈ ਨਹੀਂ ਕਰਦੇ ਵੀ ਇਹ ਤੇ ਮਨਮਤੀਏ ਨੇ, ਇਹ ਤੇ ਸਖੀ ਸਰਵਰ ਦੇ ਚੇਲੇ ਆ, ਇਹ ਤੇ ਕਬਰਾਂ ਤੇ ਮੱਥੇ ਟੇਕਣ ਵਾਲੇ ਲੋਕ ਨੇ, ਇਹਨਾਂ ਕੋਲ ਚੱਜ ਦੀ ਸਿਆਣੀ ਗੱਲ ਤੇ ਹੁਣ ਕਬਰ ਤੋਂ, ਜਿਵੇਂ ਬਾਬਾ ਜੀ ਤੋਂ ਤੁਸੀਂ ਪਹਿਲਾਂ ਸੁਣਦੇ ਹੀ ਸੀ ਵੀ ਕਬਰ ਤੋਂ ਕੀ ਸਿੱਖਾਂਗੇ ਆਪਾਂ, ਕਬਰ ਨੇ ਤੈਨੂੰ ਕਿਹੜਾ ਜਿਉਣ ਦਾ ਚੱਜ ਸਿਖਾਉਣਾ ਵੀ ਦਾਜ ਲੈ ਦਾਜ ਮਾੜਾ ਹੈ, ਇਹ ਦੱਸੂ ਕਬਰ, ਪਰਾਇਆ ਹੱਕ ਖਾਣਾ ਮਾੜਾ ਹੈ, ਇਹ ਤੇ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਦੱਸੇਗਾ, ਅਕਲ ਆਏਗੀ ਸਾਨੂੰ। ਕਬਰਾਂ ਤੇ ਜਾ ਕੇ ਐਵੇਂ ਡਰਾਬਾ ਭਾਵੇਂ ਪਾਈ ਚੱਲੋ, ਤੁਸੀਂ ਉਹ ਨਿਆਣਿਆਂ ਨੂੰ ਆਮ ਕਹਿ ਹੀ ਦਿੰਦੇ ਆ ਵੇਖੀ ਕਿਤੇ ਜੇ ਬਾਬੇ ਨੂੰ ਨਾਮ ਮੰਨਿਆ ਤੇ ਐਂ ਕਰ ਦਿੰਦਾ ਹੈ, ਇਹਦੇ 4 ਦਿਨਾਂ 'ਚ ਹੀ ਦੇਖਿਓ ਐਂ ਚੱਕਰੀ, ਇੱਦਾਂ ਦੀਆਂ ਗੱਲਾਂ ਆਮ ਹੀ ਪਿੰਡਾਂ 'ਚ ਕਰਦੇ ਨੇ। ਵੀ ਜੇ ਨਾ ਪਤਾਸ਼ੇ ਚੜਾਏ ਫੇਰ ਵੇਖਿਓ ਕਰਦਾ ਕੀ ਹੈ ਦੇਖੀ ਸਹੀ ਮੱਝ ਨਹੀਂ ਮਿਲਣੀ ਵੀ ਮੱਝ ਨੇ ਮੰਨਣਾ ਸੀ ਵੀ ਪਤਾਸ਼ੇ ਤੂੰ ਨਹੀਂ ਚੜਾਏ ਮੱਝ ਐਵੇਂ 50 ਦੀ 25,000 ਦੀ ਰਹਿ ਗਈ ਉਹ ਮਿਲਣੋਂ ਅੱਟ ਗਈ ਮੱਝ ਦਾ ਕੀ ਕਸੂਰ ਹੈ ਇਹਦੇ ਚ ਤੇ ਤੁਸੀਂ ਕਬਰਾਂ ਦੇ ਉੱਤੇ ਵੇਖਿਓ ਪਤਾਸੇ ਤੁਹਾਡੇ ਜਿਹੜੇ ਚੜਾਏ ਹੁੰਦੇ ਨੇ ਉੱਥੇ ਕੁੱਤੇ ਮੂੰਹ ਮਾਰਦੇ ਆ ਉਹੀ ਚੁੱਕ ਕੇ ਲੈ ਜਾਂਦੇ ਆ ਤੇ ਆਹ ਲਫ਼ਜ਼ ਸਮਝ ਤੁਸੀਂ ਆਪੇ ਹੀ ਜਾਣਾ ਹੈ ਨਾਲੇ ਕੁੱਤੇ ਨੂੰ ਇਹ ਪਤਾ ਨਹੀਂ ਲੱਗਦਾ ਵੀ ਬਾਬੇ ਦੀ ਜਗ੍ਹਾ ਹੈ ਕਿ ਖੰਭਾ ਹੈ ਅੱਗੇ ਤੁਸੀਂ ਆਪੇ ਸਮਝ ਗਏ ਨਾ ਵੇਖੋ ਬਾਬੇ ਨੂੰ ਕੋਹਨੂੰ ਕੀ ਪਤਾ ਕੁੱਤੇ ਨੂੰ ਵੀ ਖੰਭਾ ਹੈ ਕਿ ਬਾਬੇ ਦੀ ਜਗ੍ਹਾ ਹੈ ਤੇ ਨਾਲੇ ਉਹ ਜਦੋਂ ਕੁੱਤੇ ਦਾ ਕੁਛ ਨਹੀਂ ਵਿਗੜਦਾ ਤੂੰ ਕਿਉਂ ਡਰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਕੁੱਤਾ ਐ ਫਿਰਦਾ ਪਿੰਡ 'ਚ ਗੇੜੇ ਦਿੰਦਾ 15 ਸਾਲ ਦਾ ਹੋ ਗਿਆ ਹੁਣ ਮਰਨ ਵਾਲਾ ਹੈ ਬੁੱਢਾ ਹੈ ਤੇ ਸਾਰੀ ਜ਼ਿੰਦਗੀ ਉਹਨੇ ਕੰਮ ਇਹੀ ਕੀਤਾ ਤੇ ਜੇ ਉਹਦਾ ਕੁਛ ਨਹੀਂ ਵਿਗੜਿਆ ਤੂੰ ਤੂੰ ਤੂੰ ਤੇਰਾ ਕੀ ਵਿਗੜ ਜੂ ਜਵਾਬ ਦਿਓਗੇ ਬੱਚਿਆਂ ਨੂੰ ਨੌਜਵਾਨਾਂ ਨੂੰ ਬਜ਼ੁਰਗੋ ਕਬਰਾਂ ਸਮਾਧਾਂ ਮੰਨਣ ਵਾਲਿਓ ਜਵਾਬ ਦੇ ਸਕੋਗੇ ਇਸ ਗੱਲ ਦਾ ਆਉਣ ਵਾਲੀ ਪੀੜ੍ਹੀ ਨੂੰ ਪੜ੍ਹਨ ਦੇ ਭੇਤ ਤੇ ਯੂਨੀਵਰਸਿਟੀਆਂ ਜਦੋਂ ਸਵਾਲ ਕਰਨਗੇ ਫੇਰ ਅਨਸਰ ਹੈ ਕੋਈ ਜਦੋਂ ਤੂੰ ਆਪਣੇ ਪੁੱਤ ਨੂੰ ਕਹਿੰਦਾ ਬਾਹਲਾ ਪੀਰ ਤਕੜਾ ਹੈ ਸ਼ਕਤੀ ਵਾਲਾ ਤੇ ਜੇ ਉਹਨੇ ਸਵਾਲ ਕਰਤਾ ਜਵਾਬ ਕੀ ਦੇਏਗਾ ਵੀ ਬਾਪੂ ਕੁੱਤੇ ਦਾ ਤੇ ਕੁਝ ਵਿਗੜਿਆ ਨਹੀਂ ਮੈਨੂੰ ਐਵੇਂ ਡਰਾਈ ਜਾਂਦਾ ਤੇ ਤੇਰੇ ਕੋਲ ਜਵਾਬ ਹੈ ਸਾਨੂੰ ਪੁੱਛ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਤੂੰ ਸਵਾਲ ਕਰ ਕਿਉਂ ਮੰਨਿਆ ਕਿਉਂ ਮੱਥਾ ਟੇਕਿਆ ਤੇ ਸਾਡਾ ਜਵਾਬ ਹੈ ਆ ਸਾਰਿਆਂ ਦਾ ਹੀ ਇਹ ਜਵਾਬ ਹੈ ਇਹ ਤਾਂ ਟੇਕਦੇ ਆ ਜੀ ਇਹੋ ਜਿਹੇ ਬਚਨ ਸੁਣਾਏ ਹੀ ਨਹੀਂ ਕਿਸੇ ਇੰਨੀ ਦਲੀਲ ਨਾਲ ਗੱਲ ਨਹੀਂ ਸਮਝਾਈ ਕਿਸੇ ਤਾਂ ਟੇਕਦੇ ਆ ਮੱਥਾ ਜਿਹੜਾ ਗਿਆਨ ਅਕਲ ਇਹ ਦੇ ਦਿੰਦੇ ਆ ਇਹ ਸਮਝ ਨਹੀਂ ਆਈ ਸੁਣਿਆ ਹੀ ਨਹੀਂ ਕਿਸੇ ਤੋਂ ਦੁਨਿਆਵੀ ਸਕੂਲ ਦੁਨਿਆਵੀ ਕਾਲਜ ਇਹ ਬੰਦੇ ਨੂੰ ਵਕੀਲ ਬਣਾਉਂਦੇ ਨੇ ਜੀ ਵਕੀਲ ਡਾਕਟਰ ਬਣਾਉਂਦੇ ਨੇ ਪਰ ਇਮਾਨਦਾਰੀ ਸੱਚਾ ਵਕੀਲ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਬਣਾਏਗਾ ਧਰਮ ਦਾ ਗਿਆਨ ਸੱਚਾ ਸਹੀ ਧਰਮ ਦੀ ਡੈਫੀਨੇਸ਼ਨ ਹੈ ਜਿਹੜੀ ਹੁਣ ਇਸਲਾਮ ਧਰਮ ਵਾਲੇ ਇਸਲਾਮ ਧਰਮ ਵਾਲੇ ਉਹ ਕਬਰਾਂ ਨੂੰ ਨਹੀਂ ਮੰਨਦੇ ਉਹ ਕੁਰਾਨ ਨੂੰ ਹੀ ਮੰਨਦੇ ਨੇ ਇਸਲਾਮ ਧਰਮ ਵਾਲੇ ਕਬਰਾਂ ਨੂੰ ਨਹੀਂ ਮੰਨਦੇ ਇੱਥੇ ਦਿੱਲੀ ਵਾਲਾ ਰੋਡ ਬਣਿਆ ਨਾ ਜਦੋਂ ਇੱਕ ਨਾ ਕਬਰ ਆ ਗਈ ਸੀ ਵਿੱਚ ਰੋਡ ਦੇ ਉੱਤੇ ਕਬਰ ਆ ਗਈ ਤੇ ਉਹ ਬੰਦੇ ਕਹਿੰਦੇ ਜਿਹੜੇ ਰੋਡ ਬਣਾਉਣ ਵਾਲੇ ਹੁੰਦੇ ਨੇ ਵੀ ਮੁਸਲਮਾਨ ਭਰਾ ਕਿਤੇ ਸਾਡੇ ਗਾਲੀ ਨਾ ਪੈ ਜਾਣ ਵੀ ਤੁਸੀਂ ਕਬਰ ਕਬਰ ਹੁਣ ਪਿੱਛੇ ਕਰਨੀ ਪੈਣੀ ਸੀ ਉਹਨਾਂ ਨੂੰ ਤੇ ਕੀ ਕਰੀਏ ਤੇ ਉਹ ਲੱਭਦੇ ਲਭਾਉਂਦੇ ਕਹਿੰਦੇ ਵੀ ਪਤਾ ਕਰਦੇ ਰਹੇ ਬਾਰਡਰ ਦੇ ਨੇੜੇ ਹੀ ਸੀ ਕਿਤੇ ਕੁਝ ਹਰਿਆਣੇ ਦੇ ਮੁਸਲਮਾਨਾਂ ਨੂੰ ਬੁਲਾਇਆ ਆਪਣੇ ਮਲੇਰਕੋਟਲੇ ਤੱਕ ਕਈ ਬੰਦੇ ਇਕੱਠੇ ਹੋ ਕੇ ਗਏ ਉਹ ਕਹਿੰਦੇ ਵੀ ਆਹ ਅਸੀਂ ਜਗ੍ਹਾ ਜਿਹੜੀ ਇਹਨਾਂ ਨੂੰ ਪਰੇ ਕਰਨਾ ਹੈ ਵੀ ਅਸੀਂ ਤਾਂ ਰੌਲਾ ਨਾ ਪੈ ਜੇ ਕਿਤੇ ਬਾਅਦ 'ਚ ਤੇ ਉਹ ਮੁਸਲਮਾਨ ਕਹਿੰਦੇ ਜਿੱਥੇ ਮਰਜ਼ੀ ਕਰ ਦਿਓ ਕਹਿੰਦੇ ਸਾਨੂੰ ਕੋਈ ਇਤਰਾਜ਼ ਨਹੀਂ ਸਿੱਖਾਂ ਨੂੰ ਪੁੱਛ ਲਓ ਕਹਿੰਦੇ ਸਾਨੂੰ ਕੋਈ ਇਤਰਾਜ਼ ਨਹੀਂ ਸਿੱਖਾਂ ਨੂੰ ਪੁੱਛ ਲਓ ਇਹ ਨਾ ਰੌਲਾ ਪਾ ਦੇਣ ਕਿਤੇ ਅਸੀਂ ਤੇ ਮੰਨਦੇ ਹੀ ਨਹੀਂ ਅਸੀਂ ਨਹੀਂ ਕਹਿੰਦੇ ਕਬਰਾਂ ਨੂੰ ਮੰਨਦੇ ਇਹ ਤੇ ਤੁਸੀਂ ਵੀ ਮੰਨਦੇ ਹੋ ਆ ਜਿਹੜੇ ਥਾਂ ਥਾਂ ਤੇ ਜਗ੍ਹਾ ਤੇ ਤੁਸੀਂ ਬਣਾਈਆਂ ਅਸੀਂ ਕਿੱਥੇ ਮੰਨਦੇ ਹਾਂ ਸੱਚਾ ਮੁਸਲਮਾਨ ਕਬਰਾਂ ਨੂੰ ਨਹੀਂ ਮੰਨਦਾ ਇਹ ਚੇਤਾ ਸੱਚਿਆਂ ਦੀ ਗੱਲ ਹੈ ਉਹ ਨਹੀਂ ਮੰਨਦੇ ਧਰਮ ਕੁਛ ਵੀ ਗਲਤ ਨਹੀਂ ਸਿਖਾਉਂਦਾ ਇਹ ਜਿਹੜੀਆਂ ਆਪੂ ਬਣੇ ਭਗਵਾਨ ਰੱਬ ਅਸੀਂ ਆਪ ਹੀ ਬਣਾਏ ਹੋਏ ਆ ਕਿਸੇ ਚੰਮ ਦੇ ਚੰਮ ਦਾ ਰੱਬ ਬਣਾ ਲਿਆ ਕਿਤੇ ਪੱਥਰ ਦਾ ਬਣਾ ਲਿਆ ਕਿਤੇ ਕਬਰ ਦਾ ਬਣਾ ਲਿਆ ਆਪ ਹੀ ਰੱਬ ਬਣਾ ਕੇ ਬਹਿ ਗਏ ਕਹਿੰਦੇ ਇਹਨਾਂ ਨੂੰ ਪੁੱਛ ਲਓ ਅਸੀਂ ਨਹੀਂ ਅਸੀਂ ਤੇ ਮੰਨਦੇ ਹੀ ਨਹੀਂ ਅਸੀਂ ਨਹੀਂ ਮੰਨਦੇ ਕਬਰਾਂ ਨੂੰ ਇਸ ਕਰਕੇ ਭਾਈ ਗੁਰੂ ਦਾ ਸਿੱਖ ਗੁਰੂ ਤੋਂ ਗਿਆਨ ਲਵੇ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਭਾਈ ਜੀ ਦਾ ਨਹੀਂ ਮੰਨ ਜਾਂ ਫਿਰ ਤੁਸੀਂ ਇਹ ਕਹਿ ਦਿਓ ਵੀ ਮੈਂ ਗੁਰੂ ਨਹੀਂ ਮੰਨਦਾ ਫਿਰ ਕਬਰਾਂ ਨੂੰ ਮੱਥੇ ਟੇਕਦਾ ਰਹੇ ਜੇ ਕੋਈ ਸਵਾਲ ਕਰੇਗਾ ਫਿਰ ਆਪਣੇ ਹਿਸਾਬ ਨਾਲ ਜਵਾਬ ਦੇ ਦਿਆ ਕਰੀ ਫਿਰ ਤੇ ਤੇਰੀ ਮਰਜ਼ੀ ਹੈ ਤੂੰ ਜਵਾਬ ਦੇ ਤੂੰ ਨਾ ਦੇ ਤੂੰ ਅਗਲੇ ਨੂੰ ਗਾਲਾਂ ਕੱਢ ਅੱਜ ਕੱਲ੍ਹ ਫਿਰ ਇੱਦਾਂ ਹੀ ਜਦੋਂ ਦਲੀਲ ਮੁੱਕ ਜਾਂਦੀ ਹੈ ਬੰਦੇ ਕੋਲ ਦਲੀਲ ਤੇ ਕੋਈ ਹੈ ਨਹੀਂ ਜਦੋਂ ਦਲੀਲ ਮੁੱਕ ਜਾਂਦੀ ਹੈ ਫਿਰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦਾ ਦਲੀਲ ਕੋਈ ਨਹੀਂ ਇਹ ਨਹੀਂ ਪਤਾ ਫਿਰ ਗੋਲੀ ਮਾਰਨ ਆ ਜੇ ਵੀ ਤੈਨੂੰ ਗੋਲੀ ਮਾਰੂ ਤੂੰ ਐਂ ਬੋਲਦਾ ਜਵਾਬ ਕੋਈ ਨਹੀਂ ਦੇ ਸਕਣਾ ਲੌਜਿਕ ਕੋਈ ਨਹੀਂ, ਦਲੀਲ ਕੋਈ ਨਹੀਂ, ਗੋਲੀਆਂ ਮਾਰਨਗੇ ਜਵਾਬ ਨਹੀਂ ਆਉਂਦਾ, ਫਿਰ ਅਗਲਾ ਹੱਥ ਚੁੱਕ ਲੈਂਦਾ ਇਹ ਤੇਰੀ ਮਰਜ਼ੀ ਹੈ, ਇੱਥੇ ਫਿਰਦਾ ਰਹਿ ਜਿੱਥੇ ਮਰਜ਼ੀ, ਮਰਜ਼ੀ ਤੇਰੀ ਹੈ, ਆਜ਼ਾਦੀ ਸਾਰਿਆਂ ਨੂੰ ਹੀ ਹੈ, ਇੱਥੇ ਜੋ ਮਰਜ਼ੀ ਕਰੋ, ਆਜ਼ਾਦੀ ਸਾਨੂੰ ਸਾਰਿਆਂ ਨੂੰ ਹੀ ਹੈ, ਪਰ ਸਾਨੂੰ ਆਪ ਸੋਚਣਾ ਚਾਹੀਦਾ ਹੈ ਵੀ ਗੁਰੂ ਸਾਹਿਬ ਨੇ ਇੰਨੀ ਮਿਹਨਤ ਕੀਤੀ ਸਾਡੇ ਲਈ ਆ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਣ ਲਈ। ਤੱਤੀ ਤਵੀ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਬਹਿ ਗਏ, ਬਹਿ ਮੈਨੂੰ ਤੱਤੀ ਤਵੀ ਤੇ ਪਾ ਦਿਓ, ਪਰ ਮੈਂ ਗੁਰੂ ਗ੍ਰੰਥ ਸਾਹਿਬ 'ਚ ਮਿਲਾਵਟ ਨਹੀਂ ਕਰ ਸਕਦਾ। ਗੁਰੂ ਗ੍ਰੰਥ ਸਾਹਿਬ ਵਿੱਚ ਰਾਈ ਜਿੰਨੀ ਮਿਲਾਵਟ ਨਹੀਂ ਕੀਤੀ, ਕਹਿੰਦੇ ਮੈਨੂੰ ਉਹ ਬਾਬਾ ਦਿਓ ਜਹਾਂਗੀਰ, ਬਾਦਸ਼ਾਹ ਭਾ ਜਿੱਥੇ ਭਾਉਣਾ ਸਾੜ, ਜਿੱਥੇ ਸਾੜਨਾ ਭਾ ਦੇ ਤਵੀਆਂ ਤੇ ਭਾ ਦੇ ਦੇਗਾਂ 'ਚ ਕਾਢ ਦੇ, ਜਿੱਥੇ ਬਿਠਾਉਣਾ ਬਿਠਾ ਦੇ, ਮੈਂ ਬੈਠਾਂਗਾ ਪਰ ਮੈਂ ਸਿੱਖਾਂ ਨੂੰ ਜ਼ਹਿਰ ਨਹੀਂ ਦੇਣੀ, ਇਹਦੇ 'ਚ ਮਿਲਾਵਟ ਨਹੀਂ ਕਰਾਂਗਾ। ਗੁਰੂ ਗ੍ਰੰਥ ਸਾਹਿਬ ਜਿੱਦਾਂ ਦੇ ਹੈ ਨੇ ਇੱਦਾਂ ਦੇ ਰਹਿਣਗੇ, ਇੱਕ ਗੱਲ ਝੂਠਣੀ ਤੇ ਮੈਂ ਲਿਖਣੀ ਨਹੀਂ। ਇਸੇ ਕਰਕੇ ਤੱਤੀ ਤਵੀ ਤੇ ਬਿਠਾ ਦਿੱਤਾ ਮਹਾਰਾਜ, ਕਹਿੰਦੇ ਬਿਠਾ ਲੈ ਜਿੱਥੇ ਬਿਠਾਉਣਾ ਹੈ, ਪਰ ਬੋਲਾਂਗਾ ਸੱਚ, ਲਿਖਾਂਗਾ ਸੱਚ, ਤੇਰੇ ਕਹੇ ਤੇ ਨਹੀਂ ਬਦਲਾਂਗਾ, ਤੇਰੇ ਕਹੇ ਤੇ ਨਹੀਂ ਬਦਲਾਂਗਾ ਮੈਂ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੱਤੀ ਤਵੀ ਤੇ ਬਹਿ ਗਏ, ਸਾਨੂੰ ਗਿਆਨ ਸੱਚਾ ਦਿੱਤਾ, ਪੜ੍ਹ ਕੇ ਵੇਖੋ। ਅੱਛਾ ਹੁਣ ਗੱਲ ਅੱਗੇ ਤੋਰੀਏ, ਥੋੜ੍ਹਾ ਜਿਹਾ ਸੁਣੋ, ਪਤਾ ਲੱਗ ਜਾਂਦਾ ਬੰਦੇ ਦੇ ਕਰਮ ਕਰਮਾਂ ਤੋਂ। ਉਹ ਕਹਿੰਦੇ ਇਹ ਤੇ ਗੁਰੂ ਦੇ ਸਿੱਖ ਹੀ ਨਹੀਂ, ਇਹ ਤੇ ਹੋਰ ਹੀ ਆ ਗਏ, ਇਹ ਤੇ ਪੀਰਾਂ ਦੇ ਪੁਜਾਰੀ। ਸਾਧ ਭਾਈ ਆਪੁਲ ਅੰਦਰ ਆਇਆ, ਕਹਿੰਦੇ ਧੀਏ ਇਹ ਤੇ ਬੰਦੇ ਗਲਤ ਮਿਲ ਗਏ ਆਪਾਂ ਨੂੰ, ਇਹ ਤੇ ਆਪਣੀ ਸੋਚ ਦੇ ਹੈ ਹੀ ਨਹੀਂ। ਕਹਿੰਦੇ ਬਾਪੂ ਜੀ ਕੀ ਹੋ ਗਿਆ? ਕਹਿੰਦੇ ਇਹ ਤੇ ਮੰਨਦੇ ਹੀ ਨਹੀਂ, ਗੁਰੂ ਨੂੰ ਨਹੀਂ ਮੰਨਦੇ। ਜੇ ਕਵੇ ਤੇ ਬਰਾਤ ਵਾਪਸ ਜਾ ਸਕਦੀ, ਆਪਾਂ ਨੀ ਰਿਸ਼ਤਾ ਕਰਦੇ। ਕਹਿੰਦੇ ਨਾ ਬਾਪੂ, ਲੋਕੀ ਆ ਗਏ, ਰਿਸ਼ਤੇਦਾਰ ਆ ਗਏ, ਪਿੰਡ ਵਾਲੇ ਆ ਗਏ, ਤੇਰੀ ਇੱਜ਼ਤ ਨਹੀਂ ਰਹਿਣੀ, ਫਿਰ ਕੀ ਕਰੀਏ? ਕਹਿਣ ਲੱਗੀ ਫਿਰ ਆਪਾਂ ਇੱਦਾਂ ਕਰਨੇ ਆ ਵੀ ਅਰਦਾਸ ਕਰਦੇ ਆ ਮਹਾਰਾਜ ਦੇ ਚਰਨਾਂ 'ਚ। ਬਾਪੂ ਆਪਾਂ ਵੀ ਪਹਿਲਾਂ ਕਿਹੜਾ ਸਿੱਖ ਸੀ, ਸੰਗਤ ਕਰਕੇ ਆਪਾਂ ਵੀ ਤੇ ਬਣ ਹੀ ਗਏ, ਤੇ ਇਦਾਂ ਹੀ ਫਿਰ ਆਪਾਂ ਅਰਦਾਸ ਕਰਦੇ ਆ, ਇਹ ਪਰਿਵਾਰ ਵੀ ਬਣ ਹੀ ਸਕਦਾ, ਵਿਦ ਬਣਾ ਦੇਣਗੇ ਆਪੇ ਆਪਾਂ ਅਰਦਾਸ ਕਰੀਏ। ਇਹਨੇ ਫਿਰ ਉਸ ਬੱਚੀ ਨੇ ਅਰਦਾਸ ਕੀਤੀ। ਚੇਤਾ ਰੱਖਿਓ, ਗੁਰੂ ਅਰਜਨ ਦੇਵ ਜੀ ਦੇ ਸਿੱਖ ਸਨ, ਪਰ ਛੇਵੇਂ ਪਾਤਸ਼ਾਹ ਗੱਦੀ ਤੇ ਆ ਚੁੱਕੇ ਸੀ ਉਦੋਂ। ਇਹਨੇ ਹੱਥ ਜੋੜ ਕੇ ਆਖਿਆ, ਮਹਾਰਾਜ ਮੈਂ ਤੁਹਾਡੀ ਧੀ, ਤੁਹਾਡੀ ਸੰਗਤ ਕਰਨ ਵਾਲੀ ਤੇ ਵਿਆਹੀ ਗਈ ਮਨਮਤੀਆਂ ਦੇ, ਕਿਰਪਾ ਕਰ ਦਿਓ ਤੇ ਅਰਦਾਸ। ਖੁਦਾ ਕਰਤਾ ਹੈ ਮਨਜ਼ੂਰ ਦੁਆ, ਜਬ ਦਿਲ ਸੇ ਹੋਤੀ ਹੈ, ਮੁਸ਼ਕਲ ਤੋ ਯਹੀ ਹੈ ਕਿ ਯੇ ਮੁਸ਼ਕਲ ਸੇ ਹੋਤੀ ਹੈ। ਕੋਈ ਦਿਲੋਂ ਅਰਦਾਸ ਕਰੇ, ਉਹਦੀ ਅਰਦਾਸ ਸੁਣੀ ਜਾਂਦੀ ਹੈ, ਪਰ ਮੁਸ਼ਕਲ ਇਹ ਹੈ ਬੰਦਾ ਦਿਲੋਂ ਕਰਦਾ ਨਹੀਂ, ਉੱਤੋਂ ਉੱਤੋਂ ਫੋਰਮੈਲਿਟੀ ਕਰਦੇ ਆ, ਦਿਖਾਵਾ ਕਰਦੇ ਆ, ਦਿਲੋਂ ਅਰਦਾਸ ਕਰਦੇ ਨਹੀਂ। ਤੇ ਇਹਨੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਮਿਹਰ ਕਰੋ ਮੇਰੀ, ਮੇਰੇ ਤੇ ਕਿਰਪਾ ਕਰ ਦਿਓ। ਇਹਨਾਂ ਨੇ ਕਬਰਾਂ ਮੜੀਆਂ ਤੇ ਮੱਥੇ ਟੇਕਣੇ ਆ, ਪਰ ਸਿੱਖ ਦੀ ਸੋਚ ਤੇ ਹਮੇਸ਼ਾ ਇਹੋ ਹੀ ਰਹਿੰਦੀ ਹੈ। ਸਿੱਖ ਦੀ ਭਾਵਨਾ ਤੇ ਸਦਾ ਹੀ ਹਮੇਸ਼ਾ ਸਿੱਖ ਦੀ ਭਾਵਨਾ ਤੇ ਬਣੀ ਰਹਿੰਦੀ ਹੈ। ਸੱਚੇ ਪਾਤਸ਼ਾਹ ਨੇ ਕਰਨੇ ਨੇ ਦਿਦਾਰੇ, ਝੂਠਿਆਂ ਦੀ ਲੋੜ ਕੋਈ ਨਾ, ਸੱਚੇ ਪਾਤਸ਼ਾਹ ਨੇ ਕਰਨੇ ਨੇ ਦਿਦਾਰੇ, ਝੂਠਿਆਂ ਦੀ ਲੋੜ ਕੋਈ ਨਾ, ਸੱਚੇ ਪਾਤਸ਼ਾਹ ਨੇ ਕਰਨੇ ਨੇ ਦਿਦਾਰੇ, ਝੂਠਿਆਂ ਦੀ ਲੋੜ ਕੋਈ ਨਾ, ਸੱਚੇ ਪਾਤਸ਼ਾਹ ਦੇ ਕਰਨੇ ਨੇ ਦਿਦਾਰੇ, ਝੂਠਿਆਂ ਦੀ ਲੋੜ ਕੋਈ ਨਾ, ਸੱਚੇ ਪਾਤਸ਼ਾਹ ਦੇ ਕਰਨੇ ਨੇ ਦਿਦਾਰੇ, ਝੂਠਿਆਂ ਦੀ ਲੋੜ ਕੋਈ ਨਾ, ਸੱਚੇ ਪਾਤਸ਼ਾਹ ਮਿੱਠਿਆਂ ਦੀ ਲੋੜ ਕੋਈ ਨਾ ਸੱਚੇ ਪਾਤਸ਼ਾਹ ਦੇ ਕਰਨੇ ਦੇ ਮਿੱਠਿਆਂ ਦੀ ਲੋੜ ਕੋਈ ਨਾ ਬਾਦਸ਼ਾਹ ਦੇ ਕਰਨੇ ਨੇ ਦਿਲਾਰ ਬੋਲੋ ਅੰਦਰੋਂ ਅੰਦਰੋਂ ਵਾਹ ਸਾਰੇ ਵੀ ਰੱਖੋ ਮਿੱਠਿਆਂ ਦੀ ਲੋੜ ਕੋਈ ਨਾ ਮਿੱਠਿਆਂ ਦੀ ਮਿੱਠਿਆਂ ਦੀ ਲੋੜ ਕੋਈ ਨਾ ਨਾਨਕ ਕੱਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆਂ ਓਏ ਜੀਵੰਦੇ ਵਿਛੜੇ ਓਏ ਮੋਇਆ ਨਾ ਜਾਹੀ ਛੋੜ ਇੱਛਾ ਹੈ ਵੀ ਮਹਾਰਾਜ ਦੇ ਦਰਸ਼ਨ ਹੋਣ ਇਹਨਾਂ ਨੇ ਪਤਾ ਨੀ ਕਿੱਥੇ ਕਿੱਥੇ ਮੱਥੇ ਟਿਕਾਉਣੇ ਆ ਹੁੰਦਾ ਹੀ ਹੈ ਪਿੰਡਾਂ 'ਚ ਨਵੇਂ ਵਿਆਹ ਹੁੰਦੇ ਆ ਕਈ ਕਈ ਆ ਕਈ ਜਗ੍ਹਾ 'ਤੇ ਕਈ ਤਰ੍ਹਾਂ ਦੀ ਮਰਿਆਦਾ ਹੈ ਹੁਣ ਤੇ ਪਤਾ ਨੀ ਕਈ ਜਗ੍ਹਾ ਕਹਿਣਗੇ ਘੱਗਰਾ ਪਾ ਕੇ ਮੱਥਾ ਟੇਕ ਆਊ ਭਾਈ ਨਵੀਂ ਵਿਆਹੀ ਏਦਾਂ ਦਾ ਕੁਛ ਵੀ ਚੱਲਦਾ ਹੈ ਪਰ ਪਤਾ ਨੀ ਕੀ ਕੀ ਕਰਕੇ ਕਿੱਦਾਂ ਕਿੱਦਾਂ ਰੀਤਾਂ ਏਦਾਂ ਦੀਆਂ ਬਣੀਆਂ ਹੋਈਆਂ ਨੇ ਇੱਥੇ ਮੱਥਾ ਟੇਕ ਉੱਥੇ ਮੱਥਾ ਟੇਕ ਫਿਰ ਛਟੀਆਂ ਖੇਡੋ ਛਟੀਆਂ ਇਹ ਵੀ ਹੁੰਦਾ ਨਾ ਕਈ ਜਗ੍ਹਾ ਸਾਡੇ ਤੇ ਘੱਟ ਹੀ ਹੈ ਪਿੰਡਾਂ 'ਚ ਪਰ ਮੈਂ ਸੁਣਿਆ ਵੇਖਿਆ ਇੱਕ ਦੋ ਵਾਰੀ ਉੱਥੇ ਕੀ ਕਹਿੰਦੇ ਛਟੀਆਂ ਮਾਰਦੇ ਨੇ ਮੈਂ ਕਹਿੰਦਾ ਮਾਰ ਕੁਟਾਈ ਤੇ ਪਹਿਲਾਂ ਹੀ ਸਿਖਾ ਦਿੱਤੀ ਪਹਿਲੇ ਦੇਹੜੀ ਮੁੜ ਕੇ ਕਹਿਣਗੇ ਲੜਦੇ ਨੇ ਉਹਦੇ ਮਾਰਦਾ ਛਟੀਆਂ ਉਹਦੇ ਮਾਰਦੀ ਹੈ ਪਤਾ ਨੀ ਕਿੱਥੋਂ ਰੀਤਾਂ ਚੱਲੀਆਂ ਏਦਾਂ ਦੀ ਗੁਰਮੁਖੋ ਸਿੱਖ ਰਹਿਤ ਮਰਿਆਦਾ ਪੜ੍ਹੋ ਗੁਰੂ ਦਿਓ ਸਿੱਖੋ ਸਿੱਖ ਰਹਿਤ ਮਰਿਆਦਾ ਪੜ੍ਹੋ ਉਹਦੇ 'ਚ ਜੋ ਲਿਖਿਆ ਉਵੇਂ ਹੀ ਕਰਿਆ ਕਰੋ ਆਖੋ ਸਤਨਾਮ ਸ੍ਰੀ ਵਾਹ ਸਿੱਖ ਰਹਿਤ ਮਰਿਆਦਾ ਜਿਹੜੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਛਪਦੀ ਹੈ ਸਾਡਾ ਵਿਧੀ ਵਿਧਾਨ ਸਾਡਾ ਕਾਨੂੰਨ ਉਹਦੇ 'ਚ ਲਿਖਿਆ ਸਾਰਾ ਉਹ ਪੜ੍ਹੋ ਉਵੇਂ ਕਰਿਆ ਕਰੋ ਜਿਵੇਂ ਸਿੱਖ ਰਹਿਤ ਮਰਿਆਦਾ ਦਮਦਮਾ ਸਾਹਿਬ ਤੋਂ ਲੈ ਆਓ ਵਾਧੂ ਮਿਲ ਜਾਣਗੀਆਂ ਸਿੱਖ ਰਹਿਤ ਮਰਿਆਦਾ ਵੰਡਦੇ ਫਿਰਦੇ ਫ੍ਰੀ ਐਸ ਜੀ ਪੀ ਸੀ ਮੈਂਬਰ ਜਿਹੜੇ ਇਲਾਕੇ ਦੇ ਹੋਣ ਉਹਨਾਂ ਨੂੰ ਕਹੋ ਵੀ ਸਿੱਖ ਰਹਿਤ ਮਰਿਆਦਾ ਲਿਆ ਕੇ ਦਿਓ ਅਸੀਂ ਪੜ੍ਹਨੀ ਹੈ ਘਰ ਘਰ ਰੱਖੋ ਪੜ੍ਹਿਆ ਕਰੋ ਉਹਦੇ 'ਚ ਕੀ ਲਿਖਿਆ ਬਸ ਜਿਵੇਂ ਲਿਖਿਆ ਉਵੇਂ ਕਰੋ ਜੋ ਸਿੱਖਾਂ ਦੀ ਮਰਿਆਦਾ ਉਹਦੇ 'ਚ ਲਿਖੀ ਹੈ ਵੀ ਆਹ ਨਹੀਂ ਕਰਨਾ ਆਹ ਨਹੀਂ ਕਰਨਾ ਆਹ ਕਰਨਾ ਉਵੇਂ ਉਵੇਂ ਕਰੋ ਪੁੱਛਣ ਦੀ ਕੀ ਲੋੜ ਹੈ ਕਿਸੇ ਨੂੰ ਬਸ ਸਿੱਖ ਰਹਿਤ ਮਰਿਆਦਾ 'ਚੋਂ ਪੜ੍ਹ ਲਓ 32 ਪੇਜ ਨੇ ਤੇ 32 ਮਿੰਟ ਲੱਗਣਗੇ ਪੜ੍ਹਨ ਦੇ ਸਾਰੀ ਜ਼ਿੰਦਗੀ ਦੇ ਕਾਨੂੰਨ ਪਤਾ ਲੱਗ ਜਾਣਾ ਆਖੋ ਸਤਨਾਮ 32 ਪੇਜ ਪੜ੍ਹਨ ਤੇ 32 ਕੁ ਮਿੰਟ ਲੱਗਣਗੇ ਜੇ ਬਾਹਲਾ ਢਿੱਲਣਾ ਘੰਟੇ 'ਚ ਪੜ੍ਹ ਲੇਗਾ ਤੇ ਹੌਲੀ ਹੌਲੀ ਵੀ ਪੜ੍ਹੇਗਾ ਤੇ ਘੰਟੇ 'ਚ ਪੜ੍ਹ ਲੇਗਾ ਤੇ ਘੰਟੇ ਦੇ ਵਿੱਚ ਸਾਰਾ ਹੀ ਪਤਾ ਲੱਗ ਜਾਣਾ 32 ਪੇਜ ਕਿੰਨੇ ਕੁ ਹੁੰਦੇ ਨੇ ਬਸ ਪੜ੍ਹ ਲੈ ਇੱਕ ਵਾਰ ਸਾਰਾ ਹੀ ਪਤਾ ਲੱਗ ਜੂ ਵੀ ਸਿੱਖੀ ਤੇ ਮਰਿਆਦਾ ਕੀ ਹੈ ਭਾਈ ਜੰਮੇ ਬੱਚਾ ਉਦੋਂ ਕੀ ਕਰਨਾ ਹੈ ਵਿਆਹ ਹੋਣਾ ਉਦੋਂ ਕੀ ਕਰਨਾ ਹੈ ਅੰਮ੍ਰਿਤ ਛਕਣਾ ਜਦੋਂ ਮਰ ਜਾਂਦਾ ਕੋਈ ਉਦੋਂ ਕੀ ਕਰਨਾ ਹੈ ਜਦੋਂ ਕੋਈ ਮਰ ਜਾਂਦਾ ਫਿਰ ਸਿਆਣੇ ਕਈ ਆ ਜਾਣਗੇ ਭਾਈ ਐਂ ਕਰ ਲਓ ਫਿਰ ਐਂ ਕਰ ਲਓ ਅਸੀਂ ਕਿਉਂ ਕਰੀਏ ਸਾਡੀ ਮਰਿਆਦਾ 'ਚ ਕੀ ਲਿਖਿਆ ਜਿੰਨੇ ਮੂੰਹ ਓਨੀਆਂ ਗੱਲਾਂ ਓਨੀਆਂ ਸਲਾਹਾਂ ਦੇਣਗੇ ਅਸੀਂ ਨਹੀਂ ਕਿਸੇ ਤੋਂ ਪੁੱਛਦੇ ਮਰਿਆਦਾ 'ਚ ਪੜ੍ਹ ਲਿਆ ਕਰੋ ਹਾਂਜੀ ਅੱਗੇ ਵੇਖੋ ਵਿਆਹ ਹੋ ਗਿਆ ਇਹਨੇ ਕੀਤੀ ਅਰਦਾਸ ਕਹਿੰਦੀ ਮਹਾਰਾਜ ਤੁਹਾਡੀ ਧੀ ਵਿਆਹੀ ਕਿੱਥੇ ਗਈ ਵੇਖੋ ਵਿਧ ਕਿਵੇਂ ਬਣਦੀ ਹੈ ਦਿਲੋਂ ਅਰਦਾਸ ਕਰਿਆ ਕਰੋ ਵਿਧ ਮਾਲਕ ਬਣਾਏਗਾ ਬੇਨਤੀ ਕਰਿਆ ਕਰੋ ਮਹਾਰਾਜ ਘਰ 'ਚ ਸਿੱਖੀ ਆ ਜਾਓ ਉਹਨੇ ਆਪੇ ਵਿਧ ਬਣਾ ਦੇਣੀ ਹੈ ਪਤਾ ਨਹੀਂ ਤੇਰੇ ਬੱਚਿਆਂ ਨੂੰ ਕਿਵੇਂ ਕਿੱਥੇ ਜੁੜ ਕੇ ਤੈਨੂੰ ਉਦੋਂ ਹੀ ਪਤਾ ਲੱਗੇ ਵੀ ਬੇਬੇ ਮੈਂ ਤੇ ਅੰਮ੍ਰਿਤ ਛੱਕ ਵੀ ਆਇਆ ਜਿਹੜਾ ਤੈਨੂੰ ਲੱਗਦਾ ਸੀ ਵੀ ਨਸ਼ਿਆਂ 'ਚ ਪਿਆ ਕਦੇ ਸੁਧਰ ਨਹੀਂ ਸਕਦਾ ਤੂੰ ਦਿਲੋਂ ਅਰਦਾਸ ਕਰਦਾ ਰਿਹਾ ਕਰ ਮਹਾਰਾਜ ਸਿੱਖੀ ਬਖਸ਼ੋ ਬਣਾਓ ਕੋਈ ਵਿਧ ਬਣਾਓ ਕਰੋ ਕਿਰਪਾ ਤੇ ਫਿਰ ਮਾਲਕ ਨੇ ਐਸੀ ਵਿਧ ਬਣਾ ਦੇਣੀ ਹੈ ਪਤਾ ਹੀ ਉਦੋਂ ਲੱਗਣਾ ਵੀ ਛੱਕ ਵੀ ਆਇਆ ਹੈ ਤੇ ਇੱਕਦਮ ਹੀ ਬਦਲ ਗਿਆ ਯਾਰ ਅਸੀਂ ਸੋਚ ਵੀ ਨਹੀਂ ਸਕਦੇ ਸਾਡਾ ਪੁੱਤ ਵੀ ਬਦਲ ਜੂ ਵਿਧ ਬਣਾਉਣੀ ਉਹਨੇ ਆਪੇ ਬਸ ਤੂੰ ਅਰਦਾਸ ਕਰਨੀ ਨਾ ਛੱਡਿਆ ਕਰ ਹੁਣ ਵੇਖੋ ਇਹਨੇ ਬੇਨਤੀ ਕੀਤੀ ਤੁਰ ਪਏ ਡੋਲਾ ਤੁਰ ਪਿਆ ਰਾਹ ਦੇ ਵਿੱਚ ਹੌਲੀ ਹੌਲੀ ਜਾ ਰਹੇ ਹੈ ਤੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਹੁਣ ਗੱਦੀ ਤੇ ਛੇਵੇਂ ਪਾਤਸ਼ਾਹ ਆ ਗਏ ਸੀ ਇਹ ਚੇਤਾ ਰੱਖਿਓ ਤੇ ਉਸ ਉਹਨਾਂ ਵੇਲਿਆਂ ਦੇ ਵਿੱਚ ਸ਼ਮਿਆਨੇ ਪੰਡਾਲ ਜਿੱਦਾਂ ਦੇ ਸ਼ਮਿਆਨੇ ਹੁੰਦੇ ਸੀ ਉਸ ਕੱਚੇ ਪੈਸੇ ਦੇ ਉੱਤੇ ਕੱਚੇ ਰਾਹ ਦੇ ਉੱਤੇ ਮਹਾਰਾਜ ਕਹਿੰਦੇ ਚਲੋ ਬਈ ਅੱਜ ਦੀਵਾਨ ਉੱਥੇ ਲਾਉਣਾ ਹੈ ਉੱਥੇ ਲਾਉਣਾ ਹੈ ਪੈਸੇ ਦੇ ਉੱਤੇ ਜਿੱਥੋਂ ਡੋਲਾ ਲੰਘਣਾ ਸੀ ਉੱਥੇ ਆ ਕੇ ਦੀਵਾਨ ਸਜਾਇਆ ਦੀਵਾਨ ਚੱਲਦਾ ਹੈ ਕੀਰਤਨ ਹੁੰਦਾ ਹੈ ਰਬਾਬੀ ਕੀਰਤਨ ਕਰਦੇ ਨੇ ਸੰਗਤ ਸਜੀ ਬੈਠੀ ਹੈ ਗੁਰੂ ਸਾਹਿਬ ਜੀ ਵੀ ਬਿਰਾਜਮਾਨ ਨੇ ਤੇ ਸੰਗਤ ਜਦੋਂ ਉਹਨਾਂ ਵੇਲਿਆਂ ਦੇ ਵਿੱਚ ਜਦੋਂ ਸੰਗਤ ਆਉਂਦੀ ਜਾਂਦੀ ਸੀ ਨਾ ਤੇ ਉਹ ਸਾਡੇ ਵਾਂਗੂ ਗੱਲਾਂ ਬਾਤਾਂ ਨਹੀਂ ਸੀ ਕਰਦੇ ਬਾਣੀ ਪੜ੍ਹਦੇ ਸੀ ਬਾਣੀ ਪੜ੍ਹਦੇ ਆਈਏ ਬਾਣੀ ਪੜ੍ਹਦੇ ਜਾਈਏ ਚਲੋ ਜੇ ਹੋਰ ਨਹੀਂ ਸਤਨਾਮ ਵਾਹਿਗੁਰੂ ਜਪੀ ਚੱਲੇ ਵੀ ਟਰਾਲੀਆਂ 'ਚ ਆਉਂਦਿਆਂ ਜਾਂਦਿਆਂ ਟਾਈਮ ਸਫਲ ਹੈ ਸੰਗਤ ਵਾਹਿਗੁਰੂ ਜਪਦੀ ਜਾ ਰਹੀ ਹੈ ਤੇ ਉਸ ਵੇਲੇ ਇਹ ਡੋਲਾ ਜਦੋਂ ਉੱਥੇ ਪਹੁੰਚਿਆ ਨਾ ਤੇ ਬੀਬੀਆਂ ਪੜ੍ਹਦੀਆਂ ਜਾ ਰਹੀਆਂ ਸ਼ਬਦ ਪੜ੍ਹਦੀਆਂ ਤੇ ਇਹਨੇ ਕੱਪੜਾ ਪਾਸੇ ਕਰਕੇ ਆਪਣੀਆਂ ਭੈਣਾਂ ਨੂੰ ਜਾਣ ਵਾਲੀਆਂ ਨੂੰ ਪੁੱਛਿਆ ਵੀ ਭੈਣੇ ਆ ਤੁਸੀਂ ਕੀ ਪੜ੍ਹਦੀਆਂ ਕਹਿੰਦੇ ਸ਼ਬਦ ਪੜ੍ਹਦੇ ਕਿੱਥੇ ਚੱਲੀਆਂ ਤੁਸੀਂ ਕਹਿੰਦੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਆਏ ਆ ਉਹਨਾਂ ਦੇ ਦਰਸ਼ਨ ਕਰਨ ਚੱਲੇ ਆ ਗੁਰੂ ਹਰਗੋਬਿੰਦ ਸਾਹਿਬ ਆਏ ਆ ਸਤਸੰਗ ਹੋ ਰਿਹਾ ਉੱਥੇ ਚੱਲੇ ਆ ਜਦੋਂ ਇੰਨਾ ਸੁਣਿਆ ਤੇ ਚਾਹ ਚੜ ਗਿਆ ਜਿਉਂ ਮਛਲੀ ਬਿਨ ਪਾਣੀ ਐ ਕਿਉਂ ਜੀਵਨ ਪਾਵੇ ਜਿਉਂ ਮਛਲੀ ਬਿਨ ਪਾਣੀ ਐ ਕਿਉਂ ਜੀਵਨ ਪਾਵੇ ਓ ਜੀਵਨ ਪਾਵੇ ਜਿਉਂ ਮਛਲੀ ਬਿਨ ਪਾਣੀ ਐ ਕਿਉਂ ਜੀਵਨ ਪਾਵੇ ਹੋਣਾ ਚੱਤਰ ਕੋ ਦੇ ਹੋਣਾ ਚੱਤਰ ਕੋ ਕਿਉਂ ਕਰ ਦਿਖਾਵੇ ਗੋਦ ਮੇ ਹੋਣਾ ਚੱਤਰ ਕੋ ਕਿਉਂ ਕਰ ਦਿਖਾਵੇ ਹਾਂ ਕਿਉਂ ਕਰ ਦਿਖਾਵੇ ਕਿਉਂ ਕਰ ਦਿੱਤਾ ਕਰ ਦਿੱਤਾ ਕੋਈ ਨਹੀਂ ਗੁਰ ਦਰਸ਼ ਬਿਨਾ ਕੈਸੇ ਵੀਰ ਮੇਰੀ ਨਹੀਂ ਗੁਰ ਦਰਸ਼ ਬਿਨਾ ਜੈਸੇ ਨੀਰ ਮੈਨੂੰ ਮਛਲੀ ਬੋਲੋ ਬਚਦੀ ਨਹੀਂ ਗੁਰ ਦਰਸ਼ ਇੱਕ ਵਾਰੀ ਸਾਰੇ ਬੋਲ ਜੈਸੇ ਨੀਰ ਮੈਨੂੰ ਜਿੰਦ ਬਚਦੀ ਜੈਸੇ ਨੀਰ ਮੈਨੂੰ ਮਛਲੀ ਬਚਦੀ ਨਹੀਂ ਗੁਰ ਦਰਸ਼ ਬਿਨਾ ਜਿੰਦ ਬਚਦੀ ਨਹੀਂ ਗੁਰ ਦਰਸ਼ ਬਿਨਾ ਜੈਸੇ ਨੀਰ ਮੈਨੂੰ ਮਛਲੀ ਬਚਦੀ ਨਹੀਂ ਗੁਰ ਦਰਸ਼ ਬਿਨਾ ਜਿੰਦ ਬਚਦੀ ਨਹੀਂ ਗੁਰ ਦਰਸ਼ ਬਿਨਾ ਜੈਸੇ ਨੀਰ ਮੈਨੂੰ ਫਿਰ ਕਹੋ ਵੱਜ ਕੇ ਕਹੋ ਜੈਸੇ ਨੀਰ ਮੈਨੂੰ ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ ਬੂੰਦ ਵਿਹੋਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੈ ਨਾਦ ਕੁਰੰਕ ਵਿਧਿਆ ਸਨਮੁਖ ਉੱਠਤਾਵੈ ਭਵਰ ਲੋਭੀ ਕੁਸਮ ਵਾਸਕਾ ਮਿਲ ਆਪ ਬੰਧਾਵੈ ਤਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ਼ ਅਗਾਵੈ ਹਰੀ ਦੀਆਂ ਗੱਲਾਂ ਹੋਣ ਜਿੱਥੇ ਉੱਥੇ ਕਿਵੇਂ ਮਨ ਫਿਰ ਖਿੱਚ ਪੈ ਗਈ ਕਹਾਰਾਂ ਨੂੰ ਕਹਿੰਦੀ ਰੁਕ ਜਾਓ ਵੀਰੋ ਰੁਕ ਜਾਓ ਰੁਕ ਜਾਓ ਉਹ ਰੁਕ ਗਏ ਕਹਿੰਦੀ ਸਾਰੇ ਗਹਿਣੇ ਲੈ ਲਓ ਮੈਂ ਹੱਥ ਜੋੜਦੀ ਹਾਂ ਮੈਂ ਮਹਾਰਾਜ ਦੇ ਦਰਸ਼ਨ ਕਰਨੇ ਨੇ ਡੋਲਾ ਅੱਗੇ ਸੀ ਬਰਾਤ ਪਿੱਛੇ ਰਹਿ ਗਈ ਸੀ ਤੁਰ ਕੇ ਹੀ ਜਾਂਦੇ ਉਦੋਂ ਉਹ ਕਹਿੰਦੇ ਬੀਬੀ ਹੱਥ ਨਾ ਜੋੜ ਤੂੰ ਜਾ ਕਹਾਰਾਂ ਨੇ ਭੇਜਤਾ ਬੀਬੀ ਸੰਗਤ ਨਾਲ ਰਲ ਕੇ ਉਹ ਭੈਣ ਚਲੀ ਗਈ ਸੰਗਤ ਵਿੱਚ ਜਦੋਂ ਮਹਾਰਾਜ ਨੂੰ ਮੱਥਾ ਟੇਕ ਕੀਤਾ ਮਹਾਰਾਜ ਨੂੰ ਕਹਿੰਦੀ ਮਹਾਰਾਜ ਮੈਂ ਤੁਹਾਡੀ ਧੀ ਮਨਮੁੱਖਾਂ ਦੇ ਘਰ ਬੀਬੀ ਚੁੱਪ ਕਰ ਜਾ ਫਿਕਰ ਨਾ ਕਰ ਐਡੀ ਦੂਰ ਆਏ ਵੀ ਆ ਹੁਣ ਤੂੰ ਸਾਰਾ ਕੁਝ ਦੱਸਣ ਦੀ ਲੋੜ ਨੀ ਪਤਾ ਹੀ ਹੈ ਆਖੋ ਸਤਨਾਮ ਸ੍ਰੀ ਵਾਹ ਹੁਣ ਇੱਥੇ ਆਏ ਤੇ ਬੈਠੇ ਆ ਹੁਣ ਤੂੰ ਹੁਣ ਚੁੱਪ ਕਰ ਜਾ ਬਹਿ ਜਾ ਬਸ ਉੱਧਰ ਅਰਦਾਸ ਤੂੰ ਕਰ ਹੁਣ ਅੱਗੇ ਉਹ ਜਾਣਨ ਉਹਨਾਂ ਦਾ ਕੰਮ ਜਾਣੇ ਭਰੋਸਾ ਤੇ ਰੱਖ ਵੀ ਹੁਣ ਉਹਨੂੰ ਫਿਕਰ ਹੈ ਮੈਨੂੰ ਕਾਹਦਾ ਫਿਕਰ ਹੈ ਐਡਾ ਵਿਸ਼ਵਾਸ ਬਣਦਾ ਸਾਡਾ ਅਰਦਾਸ ਕਰਕੇ ਬਸ ਉਹਨੂੰ ਫਿਕਰ ਹੈ ਮਿਹਨਤ ਕਰਨੀ ਹੈ ਜ਼ਰੂਰ ਇਹ ਚੇਤਾ ਰੱਖਿਓ ਆਹ ਨਾ ਭੁੱਲ ਜਿਓ ਪਰਮਾਤਮਾ ਉਹਨਾਂ ਦੀ ਵੀ ਮਦਦ ਕਰਦਾ ਜਿਹੜੇ ਆਪਣੀ ਮਦਦ ਆਪ ਕਰਦੇ ਹਨ ਇਹ ਨਾ ਭੁੱਲਿਓ ਹੱਥ ਤੇ ਹੱਥ ਧਰ ਕੇ ਨਹੀਂ ਰਹਿਣਾ ਫਸਲ ਬੀ ਜੇ ਹੁਣ ਬੰਦਾ ਕੋਈ ਐਂ ਕਵੇ ਰੱਬਾ ਝਾੜ ਬਹੁਤ ਲਾ ਦੀ ਝਾੜ ਬਹੁਤ ਲਾ ਦੀ ਫਸਲ ਬੀਜੀ ਨਹੀਂ ਇਹ ਅਰਦਾਸ ਕੌਣ ਕਰ ਸਕਦਾ ਜਿਹਨੇ ਫਸਲ ਬੀਜੀ ਹੋਵੇ ਜਿਹਨੇ ਫਸਲ ਬੀਜੀ ਹੈ ਉਹ ਇਹ ਅਰਦਾਸ ਕਰੇ ਮਾਲਕਾ ਝਾੜ ਬਹੁਤ ਲੱਗੇ ਤੇ ਜੇ ਫਸਲ ਬੀਜੀ ਨਹੀਂ ਅਰਦਾਸ ਕਰਦਾ ਝਾੜ ਬਹੁਤ ਲੱਗ ਜੇ ਮਿਹਨਤੀ ਬੰਦੇ ਅਰਦਾਸ ਕਰਦੇ ਆ ਪ੍ਰਵਾਨ ਵੀ ਹੁੰਦੀ ਹੈ ਮਿਹਨਤ ਕਰਨੀ ਨਹੀਂ ਛੱਡਣੀ ਮਿਹਨਤ ਵੀ ਉਹਦੀ ਕਿਰਪਾ ਨਾਲ ਹੀ ਕਰਦੇ ਹਾਂ ਆਪਾਂ ਬਸ ਇਹ ਹੱਥ ਤੇ ਹੱਥ ਧਰ ਕੇ ਨਹੀਂ ਬੈਠੇ ਰਹਿਣਾ ਕੰਮ ਵੀ ਕਰਨਾ ਨਾਲ ਮਿਹਨਤ ਵੀ ਕਰਨੀ ਹੈ ਹੁਣ ਏਦਾਂ ਬਹਿ ਗਈ ਜਾ ਕੇ ਉਹ ਪਿੱਛੋਂ ਆਇਆ ਨਾ ਜਦੋਂ ਬਾਅਦ ਚ ਕਹਿੰਦੇ ਕਿੱਧਰ ਗਈ ਬੀਬੀ ਕਿੱਧਰ ਗਈ ਕਹਿੰਦੇ ਉਹ ਤਾਂ ਇੱਥੇ ਭੈਣਾਂ ਜਾ ਰਹੇ ਸੀ ਉਹਨਾਂ ਦੇ ਨਾਲ ਚਲੀ ਗਈ ਸੰਗਤ ਜਾਂਦੀ ਸੀ ਉਹਨਾਂ ਨਾਲ ਉਹ ਨਾਲ ਵਾਲੇ ਚੱਕਣ ਵਾਲੇ ਹੁੰਦੇ ਨੇ ਨਾ ਲੈ ਤੇਰੀ ਅੱਜ ਹੀ ਨਹੀਂ ਮੰਨਦੀ ਕਿੱਧਰ ਮੁੜ ਕੇ ਤੇਰੀ ਕੀ ਮੰਨੂ ਏ ਬਾਅਦ ਚ ਪੁੱਛਿਆ ਹੀ ਨਹੀਂ ਉਹਨੇ ਏਦਾਂ ਦੀਆਂ ਗੱਲਾਂ ਉਹ ਚੜ ਗਿਆ ਗੁੱਸਾ ਤੇ ਲਾੜੇ ਕੋਲ ਤੁਹਾਨੂੰ ਪਤਾ ਵੀ ਸ੍ਰੀ ਸਾਹਿਬ ਤੇ ਹੁੰਦੀ ਹੋਈ ਹੈ ਤਲਵਾਰ ਤੇ ਮੈਂ ਹੁਣੇ ਲਿਆਉਣਾ ਏਦਾਂ ਹੀ ਤੁਰ ਪਿਆ ਤੇ ਜਦੋਂ ਗਿਆ ਕਿ ਸੰਗਤ ਬੈਠੀ ਸ਼ਮਿਆਨੇ ਲੱਗੇ ਉਹ ਵੇਖ ਕੇ ਨਾ ਤੇ ਨਿਗਾਹ ਉਹਦੀ ਬੀਬੀਆਂ ਵਿੱਚ ਵੀ ਕਿੱਥੇ ਕੁ ਬੈਠੀ ਏਦਾਂ ਧਿਆਨ ਮਾਰਦਾ ਉੱਧਰ ਨੂੰ ਤੁਰਿਆ ਜਾਏ ਸਿੱਧਾ ਹੀ ਬੀਬੀਆਂ ਲੱਭ ਉਹਨੇ ਨੀ ਵੇਖਿਆ ਵੀ ਸਟੇਜ ਤੇ ਕੌਣ ਹੈ ਜਾਂ ਅੱਗੇ ਸੰਗਤ ਕੌਣ ਹੈ ਬਸ ਬੀਬੀਆਂ ਕਹਿੰਦੇ ਵੀ ਕਿੱਥੇ ਕੁ ਬੈਠੀ ਹੈ ਬਾਂਹ ਤੋਂ ਫੜਾਂਗਾ ਤੇ ਲੈ ਜਾਵਾਂਗਾ ਨਾਲ ਹੀ ਸਿੱਧਾ ਹੀ ਤੁਰਿਆ ਜਾ ਬੀਬੀਆਂ ਕੰਨੀ ਤੇ ਅੱਗੇ ਫਿਰ ਇੱਕ ਸੇਵਾਦਾਰ ਚੜ੍ਹਦੀ ਕਲ ਅੱਗੇ ਜੇ ਹੋ ਗਿਆ ਹਾਂ ਬਈ ਕਿੱਧਰ ਮੂੰਹ ਚੁੱਕਿਆ ਉੱਧਰ ਬਹਿ ਜਾ ਕੇ ਟਿਕ ਕੇ ਹੁਣ ਰੋਹਬ ਹੁੰਦਾ ਗੁਰੂ ਦੇ ਸਿੱਖਾਂ ਦਾ ਉਹ ਬਹਿ ਉੱਥੇ ਟਿਕ ਕੇ ਬਹਿ ਗਿਆ ਫਿਰ ਭਾਈਆਂ ਚ ਬਹਿ ਕੇ ਫੇਰ ਇਹਨੇ ਨਾ ਜਦੋਂ ਇਦਾਂ ਹੌਲੀ ਹੌਲੀ ਫੇਰ ਸਟੇਜ ਕੰਨੀ ਵੇਖਿਆ ਵੀ ਉੱਪਰ ਵੀ ਕੋਈ ਬੈਠਾ ਜਦੋਂ ਇਦਾਂ ਸਟੇਜ ਕੰਨੀ ਵੇਖਿਆ ਤੇ ਮਹਾਰਾਜ ਤੇ ਇਹਦੇ ਕੰਨੀ ਵੇਖ ਹੀ ਰਹੇ ਸੀ ਟਿਕ ਟਿਕੀ ਲਗਾ ਕੇ ਵੀ ਤੂੰ ਮਾੜਾ ਜਿਹਾ ਇੱਧਰ ਵੇਖ ਸਹੀ ਜਦੋਂ ਇਹ ਇਦਾਂ ਮਹਾਰਾਜ ਵੱਲ ਵੇਖਿਆ ਇਹਨੇ ਤੇ ਗੁਰੂ ਸਾਹਿਬ ਨੇ ਫਿਰ ਇਦਾਂ ਕੋਲ ਬੁਲਾ ਲਿਆ ਆ ਜਾ ਉਦੋਂ ਇਹਨੂੰ ਪਤਾ ਲੱਗਾ ਵੀ ਇੱਥੇ ਇਹ ਤੇ ਖੇਡ ਹੀ ਹੋ ਰਹੀ ਫਿਰ ਆ ਗਿਆ ਇਦਾਂ ਨੇੜੇ ਬੀਬੀ ਨੂੰ ਵੀ ਸੱਦ ਲਿਆ ਕਹਿੰਦੇ ਆ ਜਾ ਉਹ ਵੀ ਆ ਗਈ ਤਾਂ ਬਹਿ ਗਏ ਦੋਨੇ ਜਣੇ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹ ਸਾਡੇ ਵਾਂਗੂ ਕੋਈ ਲੈਕਚਰ ਥੋੜਾ ਦੇਣੇ ਪੈਂਦੇ ਵੀ ਘੰਟਾ ਘੰਟਾ ਬੋਲਣਾ ਪੈਣਾ ਬਸ ਦੋ ਚਾਰ ਬਚਨ ਹੀ ਕੀਤੇ ਅਜੇ ਅਜੇ ਸ਼ੁਰੂ ਹੀ ਕੀਤਾ ਦੋ ਚਾਰ ਬਚਨ ਹੀ ਇੱਕ ਪਰਮਾਤਮਾ ਦੀ ਹੋਂਦ ਹੈ ਕੀ ਉਹ ਘੱਟ ਘੱਟ ਵਿੱਚ ਵਸਿਆ ਹੈ ਕੀ ਉਹਨੂੰ ਮੰਨਣਾ ਹੈ ਤੇ ਅਜੇ ਕਬਰਾਂ ਵਾਲੀ ਗੱਲ ਤੇ ਸ਼ੁਰੂ ਹੀ ਨਹੀਂ ਕੀਤੀ ਇੰਨੇ ਚ ਸਮਝ ਇੰਨੀ ਪਕੜ ਸੀ ਉਹਦੀ ਇੱਕਦਮ ਸਮਝ ਗਿਆ ਸਿਆਣੇ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਹੈ ਮਾੜਾ ਜਿਹਾ ਇਸ਼ਾਰਾ ਹੀ ਸਮਝ ਆ ਗਿਆ ਬਸ ਨਾਲ ਦੀ ਨਾਲ ਹੀ ਝੁੱਕ ਗਿਆ ਕਹਿੰਦਾ ਸੱਜੇ ਪਾਤਸ਼ਾਹ ਆਪਣਾ ਬਣਾ ਲਓ ਸਿੱਖੀ ਬਖਸ਼ੋ ਸਿੱਖੀ ਪਤਾ ਹੀ ਨਹੀਂ ਕਦੋਂ ਕਦੇ ਰੁਲਦੇ ਫਿਰਦੇ ਆ ਮੇਰ ਕਰਦੇ ਮਹਾਰਾਜ ਕਹਿੰਦੇ ਇੱਕ ਮਿਆਨ ਚ ਦੋ ਤਲਵਾਰਾਂ ਨਹੀਂ ਪੈ ਸਕਦੀਆਂ ਇੱਕ ਮਿਆਨ ਚ ਦੋ ਤਲਵਾਰਾਂ ਨਹੀਂ ਪੀਰਾਂ ਨੂੰ ਕਬਰਾਂ ਨੂੰ ਮੰਨਣ ਵਾਲਾ ਹੈ ਕਹਿੰਦਾ ਜੀ ਹੁਣ ਇੱਕ ਮਿਆਨ ਚ ਇੱਕ ਤਲਵਾਰ ਹੀ ਪਊ ਫਿਕਰ ਨਾ ਕਰੋ ਮੈਨੂੰ ਆਪਣਾ ਬਣਾਓ ਬਸ ਫਿਰ ਸਤਿਗੁਰ ਜੀ ਨੇ ਸਿੱਖੀ ਦੀ ਦਾਤ ਬਖਸ਼ੀ ਬਾਣੀ ਦਾ ਗਿਆਨ ਹੋਇਆ ਚੰਗੀ ਤਰ੍ਹਾਂ ਬਹਿ ਕੇ ਸੁਣਿਆ ਸਮਝਿਆ ਵਾਅਦਾ ਕਰ ਲਿਆ ਵਚਨਬੱਧ ਹੋ ਗਿਆ ਪ੍ਰੋਮਿਸ ਕਰਨਾ ਹੀ ਹੁੰਦਾ ਅੰਮ੍ਰਿਤ ਛਕਣਾ ਵਾਅਦਾ ਕਰਨਾ ਹੀ ਹੁੰਦਾ ਵੀ ਅੱਜ ਤੋਂ ਬਾਅਦ ਛੱਡਿਆ ਸਾਰਾ ਕੁਛ ਮੈਂ ਵਾਅਦਾ ਕਰਕੇ ਵੀ ਇੱਕ ਸੱਚਾ ਗਿਆਨ ਲਿਆ ਵੀ ਇੱਕ ਪਰਮਾਤਮਾ ਤੋਂ ਬਿਨਾਂ ਮੈਂ ਅੱਜ ਤੋਂ ਬਾਅਦ ਕਿਸੇ ਨੂੰ ਨਹੀਂ ਮੰਨਦਾ ਵਾਅਦਾ ਕਰਕੇ ਵਾਪਸ ਆਇਆ ਗਿਆ ਸੀ ਤੇ ਗੱਲ ਕੁਝ ਹੋਰ ਸੀ ਆਇਆ ਤੇ ਰੰਗ ਕੁਝ ਹੋਰ ਹੀ ਹੈ ਗੱਲ ਹੀ ਕੁਝ ਬਦਲ ਗਈ ਸਾਰਾ ਕੁਝ ਹੀ ਚੇਂਜ ਹੋ ਗਿਆ ਆਉਣ ਸਾਰ ਹੀ ਘਰ ਵਾਲੇ ਕਹਿੰਦੇ ਚੱਲੀਏ ਕਬਰ ਤੇ ਮੱਥਾ ਟੇਕੀਏ ਉੱਥੇ ਜਾਣਾ ਉੱਥੇ ਜਾਣਾ ਉਹ ਕਹਿੰਦਾ ਹੈ ਜਾਓ ਜਿੱਥੇ ਮਰਜ਼ੀ ਮੈਂ ਨਹੀਂ ਮੱਥਾ ਟੇਕਣਾ ਕਿਤੇ ਕਿਉਂ ਕਹਿੰਦੇ ਹੁਣ ਇਹ ਸਿਰ ਝੁਕੇਗਾ ਤੇ ਗੁਰੂ ਦੇ ਚਰਨਾਂ 'ਚ ਝੁਕੇਗਾ ਇਹ ਸਿਰ ਹੈ ਅਮਾਨਤ ਸਤਿਗੁਰ ਦੀ ਥਾਂ ਥਾਂ ਤੇ ਝੁਕਾਇਆ ਨਹੀਂ ਜਾਂਦਾ ਇਹ ਦਿਲ ਹੈ ਅਮਾਨਤ ਸਤਿਗੁਰ ਦੀ ਥਾਂ ਥਾਂ ਤੇ ਲਗਾਇਆ ਮੇਰਾ ਜੀਵਨ ਬਦਲ ਗਿਆ ਮੇਰੇ ਤੇ ਮੇਰੀ ਗੁਰਾਮੀ ਹੋ ਗਈ ਜੀਵਨ ਬਦਲ ਗਿਆ ਮੇਰੇ ਤੇ ਮੇਰੀ ਗੁਰਾਮੀ ਹੋ ਗਈ ਜੀਵਨ ਬਦਲ ਗਿਆ ਮੇਰੇ ਤੇ ਮੇਰੀ ਗੁਰਾਮੀ ਹੋ ਗਈ ਮੇਰਾ ਜੀਵਨ ਬਦਲ ਗਿਆ ਮੇਰੇ ਤੇ ਮੇਰੀ ਗੁਰਾਮੀ ਹੋ ਗਈ ਮੇਰਾ ਜੀਵਨ ਬਦਲ ਗਿਆ ਮੇਰੇ ਤੇ ਮੇਰੀ ਗੁਰਾਮੀ ਹੋ ਗਈ ਮੇਰਾ ਜੀਵਨ ਬਦਲ ਗਿਆ ਮੇਰੇ ਤੇ ਮੇਰੀ ਗੁਰਾਮੀ ਹੋ ਗਈ ਜੀ ਮੇਰ ਗੁਰਾਮੀ ਹੋ ਗਈ ਮੇਰ ਗੁਰਾਮੀ ਮੇਰ ਗੁਰਾਮੀ ਹੋ ਗਈ ਮੇਰ ਗੁਰਾਮੀ ਹੋ ਗਈ ਮੇਰ ਗੁਰਾਮੀ ਹੋ ਗਈ ਮੇਰ ਗੁਰਾਮੀ ਹੋ ਗਈ ਮੇਰ ਗੁਰਾਮੀ ਹੋ ਗਈ ਮੇਰ ਗੁਰਾਮੀ ਹੋ ਗਈ ਮੇਰ ਗੁਰਾਮੀ ਹੋ ਗਈ ਮੇਰ ਗੁਰਾਮੀ ਹੋ ਗਈ ਮੇਰ ਗੁਰਾਮੀ ਹੋ ਗਈ ਮੇਰ ਗੁਰਾਮੀ ਹੋ ਗਈ ਮੇਰਾ ਜੀਵਨ ਬਦਲ ਗਿਆ ਮੇਰਾ ਜੀਵਨ ਬਦਲ ਗਿਆ ਮੇਰੇ ਤੇ ਮੇਰ ਗੁਰਾਮੀ ਹੋ ਗਈ ਜੀਵਨ ਬਦਲ ਗਿਆ ਮੇਰ ਗੁਰਾਮੀ ਹੋ ਗਈ ਮੇਰਾ ਜੀਵਨ ਬਦਲ ਗਿਆ ਮੇਰੇ ਤੇ ਮੇਰ ਗੁਰਾਮੀ ਹੋ ਗਈ ਮੇਰਾ ਜੀਵਨ ਬਦਲ ਗਿਆ ਮੇਰੇ ਤੇ ਮੇਰ ਗੁਰਾਮੀ ਹੋ ਗਈ ਮੇਰਾ ਜੀਵਨ ਬਦਲ ਮੇਰੇ ਤੇ ਮੇਰ ਗੁਰਾਮੀ ਹੋ ਜਿਨ੍ਹਾਂ ਦਾ ਬਦਲਿਆ ਉਹ ਤੇ ਪੜੋ ਫੇਰ ਕਹੋ ਮੇਰਾ ਜੀਵਨ ਮੇਰਾ ਜੀਵਨ ਮੇਰਾ ਜੀਵਨ ਬਦਲ ਗਿਆ, ਜੀਵਨ ਬਦਲ ਗਿਆ ਮੇਰੇ ਤੇ ਮੇਹਰ ਗੁਣਾ ਦੀ, ਜੀਵਨ ਬਦਲ ਗਿਆ ਮੇਹਰ ਗੁਣਾ ਦੀ ਹੋ ਗਈ, ਮੇਰਾ ਜੀਵਨ ਬਦਲ ਗਿਆ ਮੇਰੇ ਤੇ ਮੇਹਰ ਗੁਣਾ ਦੀ ਹੋ ਗਈ, ਮੇਰਾ ਜੀਵਨ ਬਦਲ ਗਿਆ ਮੇਰੇ ਤੇ ਮੇਹਰ ਗੁਣਾ ਦੀ ਹੋ ਗਈ, ਜੀਵਨ ਮੇਰੇ ਤੇ ਐਸਾ ਰੰਗ ਚੜਿਆ ਜ਼ੋਰ ਲਾ ਲਿਆ ਇਹਨੇ ਕਬਰ ਤੇ ਮੱਥਾ ਨਹੀਂ ਟੇਕਿਆ। ਪਰਿਵਾਰ ਵਾਲੇ ਕਹਿੰਦੇ ਰੋਟ ਚੜਾਓ ਐਂ ਕਰੋ ਐਂ ਕਰੋ, ਕਹਿੰਦੇ ਐਵੇਂ ਫੋਕੇ ਕਰਮ ਕਾਂਡਾਂ 'ਚ ਪੈ ਰਹੀਏ। ਇੱਕ ਪਰਮਾਤਮਾ ਸਰਬ ਵਿਆਪਕ ਹੈ, ਉਹਨੂੰ ਮੰਨਣਾ ਹੈ, ਉਹਨੂੰ ਨੇੜੇ ਜਾਣਨਾ ਹੈ, ਮਾੜਾ ਕੰਮ ਕਰਨਾ ਕੋਈ ਨਹੀਂ, ਬਸ ਸਮਝ ਆ ਗਈ ਗੱਲ। ਉਲਝਾਉਣ ਦਾ ਤੇ ਗੱਲ ਹੀ ਬਹੁਤੀ ਫਿਲੋਸਫੀ ਦੀ ਲੋੜ ਨਹੀਂ, ਸਿੱਧੀ ਤੇ ਸਪਸ਼ਟ ਗੱਲ ਸਮਝ ਆ ਜਾਂਦੀ ਹੈ। ਸਮਝ ਆ ਗਈ। ਪਰਿਵਾਰ ਵਾਲੇ ਕਹਿੰਦੇ ਅੱਛਾ ਫਿਰ ਤੂੰ ਮੰਨਦਾ ਨਹੀਂ, ਕਹਿੰਦੇ ਨਾ ਨਾ, ਫਿਰ ਤੂੰ ਕਬਰ ਤੇ ਜਾਂਦਾ ਨਹੀਂ, ਕਹਿੰਦੇ ਨਾ ਨਾ, ਅੱਜ ਤੋਂ ਬਾਅਦ ਫਿਰ ਤੂੰ ਮੱਥਾ ਟੇਕਦਾ ਨਹੀਂ, ਕਹਿੰਦਾ ਨਾ, ਕਹਿੰਦੇ ਫਿਰ ਤੂੰ ਸਾਡਾ ਕੁਛ ਨਹੀਂ ਲੱਗਦਾ, ਮਾਂ ਪਿਓ ਨੇ ਕਹਿ ਦਿੱਤਾ ਸਾਡਾ ਤੂੰ ਕੁਛ ਨਹੀਂ ਲੱਗਦਾ, ਕਹਿੰਦਾ ਜੋ ਮਰਜ਼ੀ ਕਹਿ ਲਓ ਬਸ ਮੈਂ ਨਹੀਂ ਜਾਣਾ, ਕਹਿੰਦੇ ਠੀਕ ਹੈ ਫਿਰ ਚੱਲ, ਨਾ ਤੈਨੂੰ ਕੋਈ ਜਾਇਦਾਦ ਚੋਂ ਹਿੱਸਾ ਮਿਲਣਾ, ਕੋਈ ਪ੍ਰੋਪਰਟੀ ਚੋਂ ਕੁਛ ਨਹੀਂ। ਘਰ ਵਾਲੀ ਨੂੰ ਕਹਿੰਦਾ ਕਿਵੇਂ ਕਰੀਏ, ਕਹਿੰਦੀ ਜੀ ਜਿਵੇਂ ਤੁਸੀਂ ਖੁਸ਼ ਹੋ ਵੀ ਮੈਂ ਖੁਸ਼ ਰਹਿਣਾ, ਤੇ ਮਨ ਇੰਨਾ ਕਾਇਮ ਹੈ, ਕਹਿੰਦੇ ਸਿੱਖੀ ਹੈ ਤੇ ਸਭ ਕੁਛ ਹੀ ਹੈ, ਸਿੱਖੀ ਰਹਿ ਜੇ ਬਾਕੀ ਤੇ ਸਾਰਾ ਕੁਝ ਆਪੇ ਹੀ ਆ ਜਾਏਗਾ, ਕਮਾ ਲਾਂਗੇ ਕੋਈ ਨੀ, ਮਿਹਨਤ ਕਰ ਲਾਂਗੇ। ਗੁਰੂ ਸਾਹਿਬ ਕੋਲ ਜਾਂਦੇ ਰਹੇ, ਕੱਚਾ ਕੋਠਾ ਬਣਾ ਲਿਆ ਪਿੰਡ ਤੋਂ ਬਾਹਰ, ਬਾਹਰ ਲੱਕੜਾਂ ਕੱਟ ਕੇ ਲਿਆਇਆ ਕਰੇ ਗੁਜ਼ਾਰਾ, ਬਸ ਏਦਾਂ ਜਿਵੇਂ ਦਿਹਾੜੀ ਦੱਪਾ ਕਹਿੰਦੇ ਨੇ ਨਾ, ਆਪਾਂ ਦਿਹਾੜੀਆਂ ਹੀ ਕਰਨ ਵਾਲਾ ਕੰਮ ਹੋ ਗਿਆ, ਜ਼ਿਮੀਂਦਾਰ ਵਧੀਆ ਪੈਸਾ ਜਾਇਦਾਦ ਸੀ, ਪਰ ਇੱਥੇ ਆ ਗਈ ਗੱਲ, ਮਾਲਕ ਨੇ ਕਿਰਪਾ ਕੀਤੀ, ਘਰ ਵਿੱਚ ਪੁੱਤਰ ਨੇ ਜਨਮ ਲਿਆ, ਬੱਚੇ ਨੂੰ ਲੈ ਕੇ ਛੇਵੇਂ ਪਾਤਸ਼ਾਹ ਕੋਲ ਚਲੇ ਗਏ, ਕਹਿੰਦੇ ਮਹਾਰਾਜ ਪੁੱਤ ਹੋਇਆ ਹੈ, ਮਹਾਰਾਜ ਕਹਿੰਦੇ ਬਹੁਤ ਹੀ ਸੋਹਣਾ ਹੈ, ਮਹਾਰਾਜ ਨਾਮ ਰੱਖ ਦਿਓ, ਕਹਿੰਦੇ ਬਾਹਲਾ ਹੀ ਰੂਪ ਹੈ, ਦੇ ਇਹਦਾ ਨਾਂ ਹੀ ਰੂਪ ਚੰਦ ਰੱਖ ਦਿਓ, ਰੂਪ ਬਹੁਤ ਸੀ ਤੇ ਨਾਂ ਬੜਾ ਪਿਆਰਾ ਰੱਖਦਾ ਰੂਪ। ਬੱਚਾ ਉਹਨੇ ਬਚਪਨ ਵਿੱਚ ਹੀ ਮਾਂ ਪਿਓ ਤੋਂ ਗੱਲਾਂ ਬਾਤਾਂ ਇੱਦਾਂ ਦੀਆਂ ਸੁਣਦਾ ਰਿਹਾ, ਅਸਰ ਵੇਖੋ ਰੰਗ ਚੜ ਗਿਆ ਐਸਾ, ਛੋਟਾ ਜਿਹਾ ਬੱਚਾ ਹੀ ਪਿਓ ਨਾਲ ਜਾਇਆ ਕਰੇ, ਲੱਕੜਾਂ ਕੱਟਣ ਨਾਲ ਹੀ ਚੱਲ ਜਾਇਆ ਕਰੇ, ਤੇ ਮਹਾਰਾਜ ਦੀਆਂ ਗੱਲਾਂ ਕਰਦਾ ਰਿਹਾ ਕਰੇ। ਇੱਕ ਦਿਨ ਖੇਤ ਵਿੱਚ ਗਏ, ਪਾਣੀ ਘੜੇ 'ਚ ਬਹੁਤ ਠੰਡਾ, ਤੇ ਦੁਪਹਿਰੇ ਲੱਕੜਾਂ ਕੱਟਦਿਆਂ ਕੱਟਦਿਆਂ ਨੇ ਪਾਣੀ ਲੱਗੇ ਪੀਣ, ਕਹਿੰਦੇ ਬਾਹਲਾ ਹੀ ਠੰਡਾ ਹੈ। ਭਾਈ ਸਾਧੂ ਕਹਿੰਦੇ ਰੂਪੇ ਪਾਣੀ ਬਹੁਤ ਠੰਡਾ ਹੈ, ਕਹਿੰਦੇ ਹਾਂ ਪਿਤਾ ਜੀ, ਕਹਿੰਦੇ ਗੁਰੂ ਸਾਹਿਬ ਦੇ ਸ਼ਗਨ ਵਾਲਾ ਹੈ, ਗੁਰੂ ਸਾਹਿਬ ਦੇ ਸ਼ਗਨ ਵਾਲਾ ਹੈ, ਕਹਿੰਦੇ ਫਿਰ ਆਪਾਂ ਛਕਦੇ ਹੀ ਨਹੀਂ, ਮਹਾਰਾਜ ਜੀ ਛਕ ਲੈਣਗੇ, ਆਪਾਂ ਰਹਿਣ ਹੀ ਦਿੰਦੇ, ਆਪਾਂ ਕਹਿੰਦੇ ਜੂਠਾ ਕਰਨਾ, ਪਿਆਰ ਰਹਿਣ ਤੋਂ ਆਪੇ ਛਕ ਲੈਣਗੇ। ਉਹ ਕਹਿੰਦਾ ਇੱਦਾਂ ਨਹੀਂ ਸੋਚਣਾ ਚਾਹੀਦਾ ਮਹਾਰਾਜ, ਕਿੱਥੇ ਆਪਾਂ ਕਿੱਥੇ ਇੰਨੀ ਸ਼ਿਕਰ ਦੁਪਹਿਰੇ ਉਹਨਾਂ ਨੂੰ ਕਾਹਨੂੰ ਤੰਗ ਕਰਨਾ, ਕਹਿੰਦੇ ਦੇਖਦੇ ਹਾਂ ਫਿਰ ਪਿਤਾ ਜੀ, ਤੁਸੀਂ ਆਪੇ ਤੇ ਕਹਿੰਦੇ ਵੀ ਬੰਦਾ ਦਿਲੋਂ ਯਾਦ ਕਰੇ ਆ ਜਾਂਦੇ ਆ, ਕੋਈ ਛਕਾਉਣ ਵਾਲਾ ਹੋਵੇ ਛਕ ਲੈਂਦੇ ਆ, ਸੁਣ ਲੈਂਦੇ ਆ, ਕੋਈ ਸੁਣਾਉਣ ਵਾਲਾ ਹੋਵੇ ਤੇ ਆਪਾਂ ਕਾਹਨੂੰ ਪੀਣਾ, ਰਹਿਣ ਦਿਓ ਪਿਆਰ ਰਹਿਣ ਦਿਓ, ਆਪੇ ਛਕ ਲੈਣਗੇ। ਵੇਖੋ ਜਦੋਂ ਭਾਵਨਾ ਹੋਵੇ ਇਸ ਇੱਦਾਂ ਦੀ ਸ਼ਰਧਾ, ਇਹਨੂੰ ਟੈਲੀਪੈਥੀ ਕਹਿੰਦੇ ਆ, ਸਾਇੰਸਦਾਨ ਵੀ ਅੱਜ ਕੱਲ੍ਹ ਤੇ ਮੰਨਦੇ ਆ ਵੀ ਟੈਲੀਪੈਥੀ ਹੁੰਦੀ ਹੈ, ਇੱਕ ਕਰਦਾ ਸੀ ਯਾਦ ਦੂਜਾ ਉੱਠ ਤੁਰ ਪੈਂਦਾ ਸੀ, ਇੱਕ ਕਰਦਾ ਸੀ ਯਾਦ ਦੂਜਾ ਉੱਠ ਤੁਰ ਪੈਂਦਾ ਸੀ। ਟੈਲੀਫੋਨ ਤੇ ਸਾਇੰਸਦਾਨਾਂ ਅਜੇ ਕੱਲ੍ਹ ਬਣਾਏ ਨੇ, ਪਹਿਲਾਂ ਲੋਕਾਂ ਨੂੰ ਖਿੱਚ ਪੈ ਜਾਂਦੀ ਸੀ ਵੀ ਕੋਈ ਯਾਦ ਕਰਦਾ, ਪਿਓ ਨੇ ਆਉਣਾ ਧੀ ਨੇ ਕਹਿਣਾ ਮੈਂ ਅੱਜ ਬਹੁਤ ਯਾਦ ਕਰਦੀ ਸੀ ਮੇਰਾ ਭਾਈ ਆ, ਉਦੋਂ ਕਿਹੜਾ ਪਤਾ ਲੱਗਦਾ ਕਦੋਂ ਪਹੁੰਚ ਜਾਣਾ ਰਿਸ਼ਤੇਦਾਰਾਂ ਨੇ, ਪਰ ਖਿੱਚ ਪੈਂਦੀ ਸੀ ਖਿੱਚ, ਇਹ ਟੈਲੀਪੈਥੀ ਹੈ, ਭਾਵਨਾ ਤੁਹਾਡੀ ਪਹੁੰਚਦੀ ਹੈ, ਕਿਸੇ ਨੂੰ ਤੁਸੀਂ ਯਾਦ ਕਰਦੇ ਨੂੰ ਪਤਾ ਲੱਗਦਾ ਹੈ, ਤੇ ਛੇਵੇਂ ਪਾਤਸ਼ਾਹ ਦਿਲਾਂ ਦੀਆਂ ਜਾਣਨ ਵਾਲੇ ਉਹ ਤੇ ਨਾਲ ਦੀ ਨਾਲ ਦੀ ਭਾਵਨਾ ਕਰਕੇ, ਕਿਉਂਕਿ ਪਿਆਰ ਹੋਵੇ। क्यों ना आवे, क्यों ना आवे, ओ क्यों ना आवे, क्यों ना आवे, ओ क्यों ना आवे, क्यों ना करके कहो जीव तो ना कहो फील करो कोई दिलों बुलावे दिलों बुलावे कोई दिलों बुलावे दिलों बुलावे ओ क्यों ना आवे करे तो सही कोई मनो बुलाए तो सही इन्होंने लकड़ा कटद्या ने जल नहीं सी छकिया ते छेवें पातशाह भाई की डरौली सन शिखर दुपहरे एकदम उठे अपने आप तबेले चो घोड़ा खोलिया जोड़ा पाया नहीं सी काठी भी नहीं पाई काठी तो बिना घोड़े की सवारी औखी है सेवादार भज्जिया महाराज मैं जोड़ा लिया कहिंदे ठहर जा तू रहण दे हुण मैं काठी लिया जी मैं एक मिनट रुक जाओ ओ घोड़े ते बैठ गए ओ गए पहुंच गए सच्चे पातशाह धन गुरु हरगोबिंद साहब ने ये बेहोश होए पए सी उत्थे आए घड़े चो जल चुकिया पहला आप थोड़ा जिहा छकिया फिर इन्हां दे मूंह ते छिट्टे मारे अखां खोलियां उठ के बह गए महाराज तुसीं सानू जल छकाता पहला आप छकना सी कहिंदे तुहाडे लई छक लिया महाराज कहिंदे महाराज इन्नी धुप्प विच तुहानू तंग कीता तुसीं एड्डी दूर आए महाराज कहिंदे तुहाडे प्रेम विच कहदा नेम है तुसीं दिलों सद्धिया ते आ गए इदां बह गए सच्चे पातशाह बड़ा प्यार कीता कहिंदे पिंड साधु नूं जाणदे ने बच्चा छो ना इहदे तुसीं रखिआ महाराज उहदा नाम कहिंदे पिंड घर कहिंदे घरों ते कड्डे होए आ सच्चे पातशाह पिंड वाले ते पिंड वड़न नहीं दिंदे उह ते कहिंदे तुसीं चलो इथों ਉਹ ਪੱਲਾ ਛੋਟਾ ਜਿਹਾ ਵਾਹਿਗੁਰੂ ਭਾਈ ਰੂਪਾ ਉਹ ਛੋਟਾ ਜਿਹਾ ਮਹਾਰਾਜ ਨੂੰ ਕਹਿੰਦਾ ਮਹਾਰਾਜ ਸਾਡੇ ਨਾਲ ਕੋਈ ਨਹੀਂ ਜੀ ਬੋਲਦਾ ਪਿੰਡ 'ਚ ਸਾਨੂੰ ਤੇ ਵੜਨ ਨਹੀਂ ਦਿੰਦੇ ਪਿੰਡ 'ਚ ਸੌ ਸੌ ਗੱਲਾਂ ਕਰਦੇ ਆ ਤੇ ਮਹਾਰਾਜ ਛੋਟੇ ਜਿਹੇ ਰੂਪੇ ਨੂੰ ਫੜ ਕੇ ਕਹਿੰਦੇ ਓਏ ਤੂੰ ਫਿਕਰ ਨਾ ਕਰ ਆਪਾਂ ਪਿੰਡ ਹੀ ਨਵਾਂ ਵਸਾ ਲਾਂਗੇ ਆਖੋ ਸਤਨਾਮ ਸ੍ਰੀ ਵਾਹ ਰੂਪਿਆ ਫਿਕਰ ਨਾ ਕਰ ਬੱਚੇ ਨੂੰ ਏਦਾਂ ਫੜ ਕੇ ਦੇ ਪਿੰਡ ਹੀ ਨਵਾਂ ਵਸਾ ਲਾਂਗੇ ਤੂੰ ਫਿਕਰ ਨਾ ਕਰ ਆਪ ਸਵਾਰੇ ਪੜੋ ਰੀਦਾ ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਸਭ ਜਗ ਤੇਰਾ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਫਿਰ ਮਹਾਰਾਜ ਨੇ ਮੋੜੀ ਗੱਡੀ ਮੋੜੀ ਆਪ ਗੱਡੀ ਮੋੜੀ ਸਾਰੇ ਕਿੱਤੇ ਦੇ ਬੰਦਿਆਂ ਨੂੰ ਬੁਲਾਇਆ ਕਿਤੋਂ ਲੁਹਾਰ ਸੱਦਿਆ ਕਿਤੋਂ ਸੁਨਾਰ ਸੱਦਿਆ ਕਿਤੋਂ ਕੋਈ ਸਾਰਿਆਂ ਨੂੰ ਸੱਦ ਕੇ ਆਪ ਰਹਿ ਕੇ ਪਿੰਡ ਵਸਾਇਆ ਤੇ ਪਿੰਡ ਦਾ ਨਾਮ ਰੱਖਿਆ ਭਾਈ ਰੂਪੇ ਦੇ ਨਾਂ ਤੇ ਭਾਈ ਰੂਪਾ ਪਿੰਡ 'ਚ ਮੋੜੀ ਆਪ ਗੱਡੀ ਨਗਰ ਦਾ ਨਾਮ ਗੁਰੂ ਸਾਹਿਬ ਨੇ ਆਪ ਰੱਖਿਆ ਉਹ ਕਹਿੰਦੇ ਜੇ ਤੁਸੀਂ ਮੇਰੇ ਜੋਗੇ ਤੇ ਮੈਂ ਤੁਹਾਡੇ ਜੋਗਾ ਜੇ ਖੜਈਏ ਕਿਤੇ ਉਹ ਗੁਰੂ ਮੇਰਾ ਲੇਖ ਲਿਖਦਾ ਹੱਥ ਕਲਮ ਮੇਰ ਵਾਲੀ ਫੜ ਕੇ ਗੁਰੂ ਮੇਰਾ ਲੇਖ ਲਿਖਦਾ ਹੱਥ ਕਲਮ ਮਿਹਰਬਾਨੀ ਫੜ ਕੇ ਗੁਰੂ ਮੇਰਾ ਲੇਖ ਲਿਖਦਾ ਕਲਮ ਮਿਹਰਬਾਨੀ ਫੜ ਕੇ ਗੁਰੂ ਮੇਰਾ ਲੇਖ ਲਿਖਦਾ ਕਲਮ ਮਿਹਰਬਾਨੀ ਫੜ ਕੇ ਉਹ ਸਾਗਰਾਂ ਤੋਂ ਪਾਰ ਹੋਵੇ ਜਿਨ੍ਹਾਂ ਲੇਖ ਲਿਖਾ ਲੈਣ ਖੜ ਕੇ ਸਾਗਰਾਂ ਤੋਂ ਪਾਰ ਹੋਵੇ ਜਿਨ੍ਹਾਂ ਲੇਖ ਲਿਖਾ ਲੈਣ ਖੜ ਕੇ ਸਾਗਰਾਂ ਤੋਂ ਪਾਰ ਹੋ ਗਏ ਜਿਨ੍ਹਾਂ ਲੇਖ ਲਿਖਾ ਲੈਣ ਖੜ ਕੇ ਸਾਗਰਾਂ ਤੋਂ ਪਾਰ ਹੋ ਗਏ ਜਿਨ੍ਹਾਂ ਲੇਖ ਲਿਖਾ ਲੈਣ ਖੜ ਕੇ ਬਸ ਗੁਰੂ ਮੇਰਾ ਲੇਖ ਲਿਖਦਾ ਲੇਖ ਲਿਖਣ ਦਾ ਮਤਲਬ ਕੀ ਹੈ ਜੀ ਮੈਂ ਇਹ ਨਹੀਂ ਵੀ ਉਹ ਜਿਹੜੀ ਆਪਾਂ ਸੋਚ ਲਈਏ ਵੀ ਮੱਥੇ ਤੇ ਲਿਖਿਆ ਹੋਇਆ ਕੁਛ ਉਹ ਨਹੀਂ ਆਹ ਆਪਾਂ ਕਰਮ ਕਰ ਰਹੇ ਹਾਂ ਨਾ ਬੈਠੇ ਹਾਂ ਸੁਣ ਰਹੇ ਹਾਂ ਆਹ ਵਿਚਾਰ ਹੀ ਸਾਡੇ ਲੇਖ ਨੇ ਗੁਰਬਾਣੀ ਹੀ ਸਾਡੇ ਲੇਖ ਨੇ ਸਤਿਗੁਰ ਦੇ ਸੋਹਣੇ ਵਿਚਾਰ ਸਾਡੀ ਜ਼ਿੰਦਗੀ 'ਚ ਆ ਜਾਣ ਸਾਡੇ ਮੱਥੇ ਦੇ ਭਾਗ ਉਹੋ ਹੀ ਨੇ ਬਸ ਗੁਰੂ ਸਾਹਿਬ ਮਿਹਰ ਕਰਨ ਅਰਦਾਸ ਕਰਿਆ ਕਰੀਏ ਸੰਗਤ ਮਿਲਦੀ ਰਹੇ ਸੰਗਤ ਮਿਲਦੀ ਰਹੇ ਦਾਤਾ ਜੀ ਮਿਲੀ ਉਹਨਾਂ ਪਿਆਰਿਆਂ ਦਾਤਾ ਜੀ ਮਿਲੀ ਉਹਨਾਂ ਪਿਆਰਿਆਂ ਨੂੰ ਦਾਤਾ ਜੀ ਮਿਲੀ ਉਹਨਾਂ ਪਿਆਰਿਆਂ ਨੂੰ ਦਾਤਾ ਜੀ ਮਿਲੀ ਉਹਨਾਂ ਪਿਆਰਿਆਂ ਨੂੰ ਦਾਤਾ ਜੀ ਮਿਲੀ ਉਹਨਾਂ ਪਿਆਰਿਆਂ ਨੂੰ ਦਾਤਾ ਜੀ ਮਿਲੀ ਉਹਨਾਂ ਪਿਆਰਿਆਂ ਨੂੰ ਜਿਨ੍ਹਾਂ ਮਿਲਿਆ ਤੇਰਾ ਨਾਮ ਮਿਲਿਆ ਤੇਰਾ ਨਾਮ ਚੇਤੇ ਆਵੇ ਮਿਲੀ ਉਹਨਾਂ ਪਿਆਰਿਆਂ ਮਿੱਤਰਾਂ ਦਸੰਦੜਿਆਂ ਦੁਰਮਤ ਵੰਨੈ ਮਿੱਤਰ ਅਸਾਡੜੇ ਸਹੀ ਹੌਣ ਟੁੰਡੇਂਦੀ ਜਗ ਸਵਾਇਆ ਜਨ ਨਾਨਕ ਵਿਰਲੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਸੰਗਤ ਕਰਕੇ ਰੰਗਤ ਚੜ੍ਹਦੀ ਹੈ ਪਿਆਰਿਓ ਬਹੁਤ ਵੱਡਾ ਲਾਭ ਹੈ ਪਰ ਆਪ ਛੱਡ ਸਦਾ ਰਹਿ ਤੇ ਜੇ ਸਾਧੂ ਕਹਿੰਦਾ ਮਹਾਰਾਜ ਮੈਂ ਸਾਡੇ ਤੇ ਇੱਦਾਂ ਹੀ ਕਰਦੇ ਰਹੇ ਅਸੀਂ ਤੇ ਨਹੀਂ ਜੀ ਛੱਡ ਸਕਦੇ ਮਹਾਰਾਜ ਅਸੀਂ ਨਹੀਂ ਛੱਡ ਉਹ ਦਿਲ ਕੱਢਣਾ ਪੈਂਦਾ ਭਾਈ ਸਿੱਖੀ ਕਮਾਉਣੀ ਦਿਲ ਵਾਲਿਆਂ ਦਾ ਕੰਮ ਹੈ ਦਿਲ ਵਾਲੇ ਕਮਾ ਸਕਦੇ ਆ ਲੜਨਾ ਪੈਂਦਾ ਸਮਾਜ ਨਾਲ ਸਮਾਜ ਨਾਲ ਲੜਨ ਦਾ ਮਤਲਬ ਕੋਈ ਬੰਦੂਕਾਂ ਨਹੀਂ ਚੁੱਕਣੀਆਂ ਸਮਾਜ ਨਾਲ ਸਮਾਜ ਦੇ ਮਿਹਣੇ ਸੁਣਨੇ ਪੈਂਦੇ ਗੱਲਾਂ ਸੁਣਨੀਆਂ ਪੈਂਦੀਆਂ ਬੇਪਰਵਾਹ ਹੋ ਕੇ ਤੁਰੀਏ ਬਸ ਸਤਿਗੁਰੂ ਮਿਹਰ ਕਰਨ ਪਹਿਲੇ ਦੀਵਾਨ ਵਿੱਚ ਵੱਡੀ ਵੱਡੀ ਗਿਣਤੀ 'ਚ ਹਾਜ਼ਰੀ ਭਰੀ ਦੂਰੋਂ ਨੇੜਿਓਂ ਆਏ ਹੋ ਕੱਲ੍ਹ ਨੂੰ ਮੈਨੂੰ ਪਤਾ ਸੰਗਤ ਵੱਧ ਜਾਣੀ ਹੈ ਪੰਡਾਲ ਬਹੁਤ ਛੋਟਾ ਰਹਿ ਜਾਏਗਾ ਪਰਸੋਂ ਨੂੰ ਸੰਗਤ ਹੋਰ ਵੀ ਵੱਧ ਹੋਏਗੀ ਚਲੋ ਮਹਾਰਾਜ ਦੀ ਮੌਜ ਹੈ ਮੌਸਮ ਠੀਕ ਰਹੇ ਇਹ ਵੀ ਉਹਦੀ ਮਰਜ਼ੀ ਹੈ ਜਿਵੇਂ ਰੱਖਣਾ ਹੈ ਕੱਲ੍ਹ ਦਾ ਅਤੇ ਪਰਸੋਂ ਦਾ ਦੋ ਦੀਵਾਨ ਇੱਥੇ ਹੀ ਸਜਣੇ ਨੇ ਅਤੇ ਮੇਰੀ ਸੰਗਤ ਨੂੰ ਇਹ ਜ਼ਰੂਰੀ ਜ਼ਰੂਰੀ ਬੇਨਤੀ ਹੈ ਬਈ ਬਈ ਵੇਲੇ ਨਾਲ ਆ ਕੇ ਜਗ੍ਹਾ ਮੱਲ ਕੇ ਆਰਾਮ ਨਾਲ ਬੈਠੀਏ ਵਹੀਕਲ ਸੜਕਾਂ ਦੇ ਉੱਤੇ ਰੋਡ ਦੇ ਉੱਤੇ ਲਾ ਕੇ ਆਇਓ ਮੈਨੂੰ ਲੱਗਦਾ ਪਾਰਕਿੰਗ ਦੀ ਜਗ੍ਹਾ ਜਾਂ ਤੇ ਘੱਟ ਹੋਏਗੀ ਤੇ ਆਰਾਮ ਨਾਲ ਉੱਥੇ ਕਿਤੇ ਗੱਡੀਆਂ ਖੜੀਆਂ ਕਰੋ ਜਿੱਥੇ ਸੜਕ ਦੇ ਉੱਤੇ ਰੋਡ ਦੇ ਉੱਤੇ ਪਰੇਸ਼ਾਨੀ ਨਾ ਹੋਵੇ ਆਵਾਜਾਈ ਵਿੱਚ ਵੀ ਵਿਘਨ ਨਾ ਪਵੇ ਦੂਰ ਵੀ ਖਿਲਾਰਨੇ ਪੈ ਜਾਣ ਵਹੀਕਲ ਤਾਂ ਵੀ ਕੋਈ ਨਹੀਂ ਬਾਕੀ ਜਿਵੇਂ ਤੁਸੀਂ ਆਉਣਾ ਰਸ਼ ਬਹੁਤ ਹੈ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਲੈ ਕੇ ਵੀ ਜਾਣਾ ਨਾਲ ਗਿਣ ਲੈਣਾ ਵੀ ਸਾਰੇ ਪਹੁੰਚ ਗਏ ਕੋਈ ਰਹਿ ਨਾ ਜਾਵੇ ਇੱਕ ਨਿੱਕੇ ਬੱਚਿਆਂ ਦਾ ਤੇ ਬਹੁਤਾ ਹੀ ਖਿਆਲ ਰੱਖਣਾ ਬਾਂਹ ਫੜ ਕੇ ਰੱਖਣੀ ਹੈ ਨਿਆਣੇ ਬਹੁਤ ਗਵਾਚਦੇ ਆ ਸੰਗਤ ਵਿੱਚ ਬਾਕੀ ਤੁਸੀਂ ਆਪਣੇ ਪਰਸ ਫੋਨ ਵਗੈਰਾ ਵੀ ਸਾਂਭ ਕੇ ਰੱਖਣੇ ਨੇ ਰਸ਼ ਜ਼ਿਆਦਾ ਹੈ ਮਾੜੇ ਬੰਦੇ ਵੀ ਆ ਜਾਂਦੇ ਵਿੱਚ ਜਦੋਂ ਮੱਥਾ ਟੇਕਦੇ ਆ ਨਾ ਭੀੜ ਵਿੱਚ ਤੇ ਫੋਨ ਕੱਢ ਲੈਂਦੇ ਆ ਪਰਸ ਕੱਢ ਲੈਂਦੇ ਆ ਗਹਿਣੇ ਤੇ ਬੀਬੀਓ ਪਾ ਕੇ ਆਇਆ ਕਰੋ ਇਹ ਤੇ ਇਹ ਇਹ ਬਹੁਤ ਚੈਨੀਆਂ ਚੂਨੀਆਂ ਕੱਟਣ ਵਾਲੇ ਵਿੱਚ ਆ ਜਾਂਦੇ ਕਿਉਂਕਿ ਕੱਲ੍ਹ ਤੇ ਪਰਸੋਂ ਫਿਰ ਇਸ ਹਿਸਾਬ ਨਾਲ ਸੰਗਤ ਬਹੁਤ ਜ਼ਿਆਦਾ ਹੋਏਗੀ ਇਹਨਾਂ ਤੇ ਬਿਠਾਉਣਾ ਵੀ ਔਖਾ ਹੈ ਮੈਨੂੰ ਕੱਲ੍ਹ ਸੁਨਾਮ ਦੇ ਪ੍ਰਬੰਧਕ ਮਿਲੇ ਦੀਵਾਨ ਉੱਥੇ ਸਨ ਹੁਣ ਥੋੜ੍ਹੇ ਦਿਨ ਪਹਿਲਾਂ ਮੈਨੂੰ ਕਹਿੰਦੇ ਜੀ ਸਾਨੂੰ ਸ਼ਹਿਰ ਦੇ ਲੋਕ ਪ੍ਰਬੰਧਕ ਕਹਿੰਦੇ ਆ ਕੇ ਪੁੱਛਦੇ ਆ ਉਹ ਕਹਿੰਦੇ ਤੁਸੀਂ ਇੰਨੀ ਸੰਗਤ ਨੂੰ ਪ੍ਰਸ਼ਾਦਾ ਕਿਵੇਂ ਛਕਾਇਆ ਏਡੇ ਵੱਡੇ ਇਕੱਠ ਨੂੰ ਤੁਸੀਂ ਰੋਟੀ ਕਿਵੇਂ ਖਵਾਤੀ ਕਹਿੰਦੇ ਅਸੀਂ ਆਖਿਆ ਵੀ ਅਸੀਂ ਕੌਣ ਆ ਖਵਾਉਣ ਵਾਲੇ ਇਹਦੇ 20 ਰੁਪਈਆਂ ਦਾ ਲਾਇਆ ਲੰਗਰ ਹੀ ਬਾਬੇ ਦਾ ਮੁੱਕਦਾ ਨਹੀਂ ਆਓ ਜੀ ਬਾਕੀ ਆਪਾਂ ਬੇਨਤੀਆਂ ਕੱਲ੍ਹ ਨੂੰ ਕਰਾਂਗੇ ਅੰਮ੍ਰਿਤ ਦੇ ਸੰਬੰਧ ਵਿੱਚ ਵੀ ਜਾਂ ਹੋਰ ਵੀ ਕੱਲ੍ਹ ਦੇ ਦੀਵਾਨ 'ਚ ਬਾਕੀ ਆਪਾਂ ਬੇਨਤੀਆਂ ਕਰਾਂਗੇ ਇੱਕ ਹੋਰ ਵੀ ਆ ਬੇਨਤੀ ਹੈ ਭਾਈ ਸਹਿਜ ਪਾਠ ਦੀਆਂ ਪੋਥੀਆਂ ਮੇਨ ਗੇਟ ਤੋਂ ਬਿਲਕੁਲ ਮੁਫਤ ਫ੍ਰੀ ਕਹਿ ਲਓ ਪ੍ਰਾਪਤ ਹੋ ਰਹੀਆਂ ਨੇ ਜੋ ਵੀਰ ਭੈਣ ਸਹਿਜ ਪਾਠ ਕਰਨਾ ਚਾਹੁੰਦੇ ਨੇ ਬਾਹਰ ਡਾਇਰੀ ਜਿਹੜੀ ਹੈ ਭਰਾ ਦੇਣ ਪੋਥੀਆਂ ਘਰ ਪਹੁੰਚਾਈਆਂ ਜਾਣਗੀਆਂ ਇਹ ਵੇਖ ਲਿਓ ਭਾਈ ਐਵੇਂ ਚਾਹ ਨੂੰ ਨਹੀਂ ਮੰਗਾਉਣੀਆਂ ਜਿਹੜੇ ਪੜਨਗੇ ਉਹ ਲੈ ਉਹ ਭਰਾ ਦਿਓ ਐਡਰੈਸ ਆਪਣਾ ਦੇ ਦਿਓ ਤੇ ਘਰ ਤੁਹਾਡੇ ਫਿਰ ਪੋਥੀਆਂ ਪਹੁੰਚ ਜਾਣਗੀਆਂ ਸਹਿਜ ਪਾਠ ਜਿਨ੍ਹਾਂ ਨੇ ਕਰਨਾ ਹੈ ਤੇ ਇਹ ਜ਼ਰੂਰ ਬੇਨਤੀ ਹੈ ਪ੍ਰਬੰਧਕਾਂ ਵੱਲੋਂ ਉੱਥੇ ਵੀਰ ਬਾਹਰ ਬੈਠੇ ਹੋਣਗੇ ਤੇ ਸਹਿਜ ਪਾਠ ਕਰਿਆ ਕਰੋ ਬਾਣੀ ਦਾ ਪਹਿਰਾ ਲਾਓ ਘਰਾਂ 'ਚ ਕਈ ਘਰਾਂ 'ਚ ਵੇਖੋ ਨਾ ਬਜ਼ੁਰਗ ਕਹਿਣਗੇ ਬਾਬਾ ਜੀ ਸਾਡੇ ਨਾ ਤੁਸੀਂ ਭਾਈ ਸਾਹਿਬ ਜੀ ਆਓ ਜੀ ਸਾਡੇ ਘਰੋਂ ਤੁਸੀਂ ਨਾ ਆ ਸਾਡੇ ਬਾਪੂ ਦੀਆਂ ਪੋਥੀਆਂ ਪਈਆਂ ਨੇ ਜੀ ਸਾਡੇ ਘਰ ਪੋਥੀਆਂ ਦਾਦਾ ਪੜ੍ਹਦਾ ਹੁੰਦਾ ਸੀ ਇਹ ਤੁਸੀਂ ਲੈ ਜਾਓ ਮੈਂ ਕਹਿੰਦਾ ਜ਼ਮੀਨ ਬੁੜੇ ਦੀ ਤੂੰ ਸਾਂਭ ਲੈ ਪੋਥੀਆਂ ਗੁਰਦੁਆਰੇ ਦੇ ਆ ਤੇ ਪੋਥੀਆਂ ਵੀ ਸਾਂਭ ਕੇ ਰੱਖ ਵੀ ਤੇਰੀ ਜ਼ਮੀਨ ਦੁੱਗਣੀ ਹੋ ਜਾਏ ਪੋਥੀਆਂ ਪੜ੍ਹਿਆ ਕਰ ਤੇਰਾ ਦਾਦਾ ਪੜ੍ਹਦਾ ਸੀ ਜੇ ਤੂੰ ਵੀ ਪੜ੍ਹ ਤੇਰਾ ਪਿਤਾ ਪੜ੍ਹਦਾ ਸੀ ਤੇਰਾ ਦਾਦਾ ਪੜਦਾਦਾ ਜੇ ਪੋਥੀਆਂ ਪੜ੍ਹਦਾ ਰਿਹਾ ਅਕਲ ਲੈ ਕੇ ਤੇ ਤੂੰ ਵੀ ਪੜ੍ਹ ਤਾਂ ਜੋ ਨਸ਼ਿਆਂ 'ਚ ਨਾ ਪੈ ਜਾਏ ਤੂੰ ਮਾੜੇ ਕੰਮਾਂ 'ਚ ਨਾ ਪੈ ਜਾਏ ਕਿਤੇ ਬਾਪੂ ਦੀ ਜਾਇਦਾਦ ਤੇ ਉਹ ਪੋਥੀਆਂ ਸਾਂਭ ਕੇ ਰੱਖੋ ਘਰਾਂ ਦੇ ਵਿੱਚ ਪੜ੍ਹਿਆ ਵੀ ਕਰੋ ਲਿਖਿਆ ਕੀ ਹੈ ਪੜ੍ਹੋ ਵੀ ਸੋ ਧੰਨਵਾਦ ਹੈ ਪਿਆਰਿਓ ਬੜੀ ਵੱਡੀ ਗਿਣਤੀ 'ਚ ਆਇਓ ਕੱਲ੍ਹ ਫਿਰ ਦਰਸ਼ਨ ਦੇਣੇ ਪੂਰੇ ਤਕਰੀਬਨ ਪੌਣੇ 3 ਘੰਟੇ ਤੁਸੀਂ ਬਹੁਤ ਟਿਕ ਕੇ ਪਹਿਲੇ ਦੀਵਾਨ ਵਿੱਚ ਬਹੁਤ ਟਿਕ ਕੇ ਬੈਠੇ ਰਹੇ ਹੋ ਪਤਾ ਹੀ ਨਹੀਂ ਲੱਗਾ ਕਦੋਂ 3 ਘੰਟੇ ਲੰਘ ਗਏ ਕੱਲ੍ਹ ਦਾ ਅਤੇ ਪਰਸੋਂ ਦਾ ਦੀਵਾਨ ਰਹਿ ਗਿਆ ਵੱਧ ਚੜ੍ਹ ਕੇ ਦਰਸ਼ਨ ਦੇਣੇ ਕਾਲਿਆਂ ਵਾਲੀ ਮੰਡੀ ਦੀਵਾਨ ਪਿੱਛੇ ਜੇ ਇੱਥੋਂ ਨੇੜੇ ਤੇੜੇ ਹੀ ਹੈ ਉਦੋਂ ਆਪਾਂ ਉੱਥੇ ਦੀਵਾਨ ਦਿੱਤੇ ਸੀ ਜਦੋਂ ਬਰਗਾੜੀ ਹੋਇਆ ਸੀ ਨਾ ਉੱਥੇ ਬੇਅਦਬੀ ਵਾਲਾ ਹੋਇਆ ਸੀ ਤੇ ਮੈਂ ਦੀਵਾਨ ਦੀ ਪਹਿਲੇ ਦੀਵਾਨ ਵਿੱਚ ਆਏ ਸੀ ਸਮਾਪਤੀ ਕਰਕੇ ਉੱਥੇ ਚਲੇ ਗਏ ਸਾਰੇ ਹੀ ਦੀਵਾਨ ਫਿਰ ਉਹ ਰੱਦ ਹੋ ਗਿਆ ਪ੍ਰੋਗਰਾਮ ਉਦੋਂ ਬਾਅਦ ਦੁਬਾਰਾ ਇੱਥੇ ਆਇਆ ਪ੍ਰੋਗਰਾਮ ਦਮਦਮਾ ਸਾਹਿਬ ਵੀ ਇੱਕ ਵਾਰੀ ਨਗਰ ਕੀਰਤਨ ਲੈ ਕੇ ਆਏ ਸੀ ਤੇ ਦਮਦਮਾ ਸਾਹਿਬ ਵੀ ਇੱਕ ਦੀਵਾਨ ਲੱਗਾ ਸੀ ਕਾਫੀ ਚਿਰ ਹੋ ਗਿਆ ਸੋ ਇਸ ਇਲਾਕੇ ਦੇ ਵਿੱਚ ਤੇ ਮੈਨੂੰ ਲੱਗਦਾ ਮੈਂ ਪਹਿਲੀ ਵਾਰੀ ਹੋਈ ਆਇਆ ਨੇੜੇ ਤੇੜੇ ਇੱਥੇ ਪਿੰਡਾਂ 'ਚ ਨੇੜੇ ਤੇੜੇ ਇਸ ਏਰੀਏ ਦੇ ਵਿੱਚ ਮੈਂ ਨਹੀਂ ਆਇਆ ਕਦੀ 17 ਸਾਲ ਹੋ ਗਏ ਹਾਜ਼ਰੀ ਭਰਦਿਆਂ ਪਰ ਇੱਥੇ ਮਾਨਸਾ ਵੀ ਲੱਗੇ ਹੈ ਨੇੜੇ ਨੇੜੇ ਤੇ ਲੱਗਦੀ ਪਰ ਇੱਥੇ ਤੱਕ ਨਹੀਂ ਮੈਂ ਇੱਥੇ ਨਹੀਂ ਆਇਆ ਸੋ ਪਹਿਲੀ ਵਾਰੀ ਇਸ ਏਰੀਏ 'ਚ ਆਇਆ ਬਹੁਤ ਪਿਆਰ ਨਾਲ ਆਪ ਜੀ ਨੇ ਪਹਿਲੇ ਦੀਵਾਨ 'ਚ ਸੁਣਿਆ ਹੈ ਤੇ ਕੱਲ੍ਹ ਤੇ ਪਰਸੋਂ ਦੋਵੇਂ ਦਿਨ ਵੱਧ ਚੜ੍ਹ ਕੇ ਪਹੁੰਚ ਕੇ ਦਰਸ਼ਨ ਦੇਣੇ ਵੇਲੇ ਨਾਲ ਆ ਕੇ ਬੈਠਣਾ ਜਿਨ੍ਹਾਂ ਮੇਰੇ ਵੀਰਾਂ ਨੇ ਅੰਮ੍ਰਿਤ ਛਕਣਾ ਖੰਡੇ ਦੀ ਪੌਲ ਪ੍ਰਾਪਤ ਕਰਨੀ ਹੈ ਉਹ ਪ੍ਰਬੰਧਕਾਂ ਪਾਸ ਨਾਮ ਦਰਜ ਕਰਾ ਦਿਓ ਨਾਮ ਨਹੀਂ ਵੀ ਦਰਜ ਹੋਣਗੇ ਤਾਂ ਵੀ ਕੋਈ ਨਹੀਂ ਪਰਸੋਂ ਨੂੰ ਅੰਮ੍ਰਿਤ ਸੰਚਾਰ ਹੋਣਾ ਹੈ ਵੱਧ ਤੋਂ ਵੱਧ ਆਪਾਂ ਗੁਰੂ ਵਾਲੇ ਬਣੀਏ ਨਗੁਰੇ ਨਾ ਮੁੜੀਏ ਗੁਰੂ ਸਾਹਿਬ ਦੇ ਚਰਨਾਂ 'ਚ ਆਏ ਹਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਬਣ ਕੇ ਸਿੱਖਿਆ ਇਹਨਾਂ ਦੀ ਲਈਏ ਦਾਖਲਾ ਲੈ ਲਈਏ ਫਿਰ ਪੜ੍ਹਾਈ ਸ਼ੁਰੂ ਹੋਏਗੀ ਪਹਿਲਾਂ ਦਾਖਲਾ ਲਈਏ ਨੌਜਵਾਨ ਵੀਰਾਂ ਨੂੰ ਬੇਨਤੀ ਹੈ ਦਸਤਾਰਾਂ ਬੰਨਿਆ ਕਰੋ ਰਮਾਲਾਂ ਬੰਨੀਆਂ ਨੇ ਦਸਤਾਰਾਂ ਬੰਨਿਆ ਕਰੋ ਮੇਰਿਓ ਵੀਰੋ ਘੱਟ ਤੋਂ ਘੱਟ ਗੁਰੂ ਘਰ ਆਉਣ ਲੱਗਿਆਂ ਤੇ ਜ਼ਰੂਰ ਦਸਤਾਰ ਬੰਨ ਲਿਆ ਕਰੋ ਪੱਗ ਬੰਨੀ ਹੋਵੇ ਸਿਰ ਤੇ ਫਿਰ ਸ਼ੌਂਕ ਬਣ ਜਾਂਦਾ ਆਦਤ ਪੈ ਜਾਂਦੀ ਹੌਲੀ ਹੌਲੀ ਸੁਭਾਅ ਬਣ ਜਾਂਦਾ ਸਭ ਵੀਰਾਂ ਮੈਨੂੰ ਬੇਨਤੀ ਹੈ ਟਿਕ ਕੇ ਬਹਿ ਕੇ ਸੁਣੋ ਗੁਰਬਾਣੀ ਨੂੰ ਸੁਣਦਿਆਂ ਸੁਣਦੇ ਹੀ ਗੁਰੂ ਸਾਹਿਬ ਨੇ ਮਿਹਰ ਕਰਨੀ ਹੈ ਜੀਵਨ ਬਦਲ ਜਾਣਾ ਹੈ ਆਓ ਗੱਜ ਕੇ ਆਨੰਦ ਸਾਹਿਬ 'ਚ ਬੋਲੋ ਅਰਦਾਸ 'ਚ ਜੁੜ ਕੇ ਹੁਕਮਨਾਮੇ ਸੁਣ ਕੇ ਗੁਰੂ ਜੀ ਦੇ ਜਾਣ ਤੋਂ ਬਾਅਦ ਫਿਰ ਆਪਾਂ ਚਾਲਾ ਪਾਉਣਾ ਪਹਿਲਾਂ ਨਹੀਂ ਜਾਣਾ ਸਤਿਗੁਰੂ ਜੀ ਅੱਗੇ ਅੱਗੇ ਜਾਣਗੇ ਫਿਰ ਆਪਾਂ ਚੱਲਾਂਗੇ ਪਿਆਰ ਨਾਲ ਟਿਕ ਕੇ ਬੈਠੇ ਰਹਿਣਾ ਜਿਨ੍ਹਾਂ ਨੇ ਪ੍ਰੇਮ ਭੇਟਾ ਨਹੀਂ ਆਪਣੀ ਰੱਖੀ ਮੱਥਾ ਤੇ ਟੇਕ ਲਿਆ ਸੀ ਪਰ ਜੇ ਕੋਈ ਪ੍ਰੇਮ ਭੇਟਾ ਨਹੀਂ ਰੱਖੀ ਤੇ ਗੁਰਦਰ ਆਓ ਅੱਗੇ ਆ ਕੇ ਨਮਸਕਾਰ ਕਰਕੇ ਫਟਾਫਟ ਜਿਹੜੇ ਰਹਿ ਗਏ ਸੀ ਬਾਕੀ ਸਾਰੀ ਸੰਗਤ ਨੇ ਬੈਠੇ ਰਹਿਣਾ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰੂ ਮੈਂ ਪਾਇਆ ਤਨ ਪਰਿਵਾਰ ਭਰੀਆਂ ਸ਼ਬਦ ਗਾ ਬਣਿਆਈਆਂ ਸਤਿਗੁਰੂ ਮੈਂ ਪਾਇਆ ਇਹ ਮਨ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਸਾਰੇ ਸਾਚੇ ਸਾਹਿਬਾ ਕਿਆ ਨਹੀਂ ਕਰਦੇ ਸਦਾ ਸ਼ਿਵ ਤੂੰ ਸਵਾਵਾ ਤੇਰੀ ਨਾਮ ਮਨ ਵਸਾਰੇ ਹੈ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਦੇ ਰਹਿ ਹਰ ਸਾਤ ਸੁਖ ਮਨ ਆਏ ਦੱਸੋ ਇਨ ਇੱਛਾ ਸਭ ਪੁਜਾਈਆਂ ਹੈ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸਾਚਾ ਸ਼ਬਦ ਕਲਾ ਜਿਤ ਕਰ ਧਾਰੀਆ ਪਾਇਆ ਤੁਧ ਜਿਨ ਕੋ ਨਾਮ ਹਰ ਕਹਿ ਲਾਗੇ ਕਹਿ ਨਾਨਕ ਕਹਿ ਸੁਖ ਹੋਇਆ ਤੁਧ ਕਰ ਅਨੰਦ ਗਾ ਅਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਨਾਮ ਰੰਗ ਹਰ ਪਾਇਆ ਤੇਰੇ ਸਗਲ ਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਮੰਗ ਸਾਜਨ ਪਏ ਸੰਸੇ ਪੂਰੇ ਗੁਰਤੇ ਉਤੇ ਪੁਨੀ ਕਹਿੰਦੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਸਾਜ ਮਹੱਤ ਗੁਰਾਗ ਦੇ ਕਾਈ ਮਾਇਆ ਜੇ ਮੈਂ ਸਜੂਰਾ ਆਇਆ ਮੁੜ ਆਇਆ ਬਸ ਕੈ ਕਰ ਮਜ਼ੂਰ ਸ਼੍ਰੀ ਰਾਮ ਪਿਆ ਪ੍ਰੇਮ ਸਕਤ ਕਾਲ ਨਾਮ ਦੇ ਬਖੂਰ ਜਿਨੀ ਰਾਮ ਪਿਆ ਸਕਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਮੈਂ ਨਹੀਂ ਕਛੂ ਨਹੀਂ ਕਿਛੁ ਹੈ ਨਾ ਮੋਰਾ ਅਵਸਰ ਲੱਜਾ ਰਾਖ ਲੈ ਹੋ ਸਦਨਾ ਜਨ ਤੋਰਾ ਸੋ ਕਹੋ ਤਲ ਗੁਰੂ ਸੇਬੀਏ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾ ਵਾਹਿਗੁਰੂ ਜੀ ਸੋਰਠ ਮਹਲਾ ਪੰਜਵਾ ਅਬਿਨਾਸੀ ਜੀਵਨ ਕੋ ਦਾਤਾ ਸਿਮਰਤ ਸਭ ਮਲ ਖੋਈ ਗੁਣ ਨਿਦਾਨ ਭਗਤਨ ਕੋ ਬਰਤਨ ਬਿਰਲਾ ਪਾਵੇ ਕੋਈ ਅਬਿਨਾਸੀ ਜੀਵਨ ਕੋ ਦਾਤਾ ਸਿਮਰਤ ਸਭ ਮਲ ਖੋਈ ਗੁਣ ਨਿਦਾਨ ਭਗਤਨ ਕੋ ਬਰਤਨ ਬਿਰਲਾ ਪਾਵੇ ਕੋਈ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜਾ ਕੀ ਸ਼ਰਣ ਪਿਆ ਸੁਖ ਪਾਈਏ ਬਹੁੜ ਦੁੱਖ ਨਾ ਹੋਈ ਰਹਾਓ ਵਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ ਤਿੰਨ ਕੀ ਤੂੰ ਨਾਨਕ ਦਾਸ ਬਛੈ ਜਿਨ ਹਰ ਨਾਮ ਹਿਰਦੈ ਪਰੋਈ ਵਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ ਤਿੰਨ ਕੀ ਤੂਰ ਨਾਨਕ ਦਾਸ ਬਾਂਛੈ ਜਿਨ ਹਰ ਨਾਮ ਹਿਰਦੈ ਪਰੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।